ਚਿਹਨ ਅਰ ਵਰਨ ਜਾਸ ਹਰ ਪਾਸ ਨਿਹਨ ਜਹਿ ਰੂਪ ਰੰਗ ਅਰ ਵੇਖ ਭੇਖ ਕੋ ਕਹਿ ਨ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋ ਜਿਤ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਬਿਨ ਜਿਰ ਪਵਨ ਮਹੀਬ ਸੁਰ ਨਰ ਅਸੁਰ ਨੇਤ ਨੇਤ ਬੰਤਰਨ ਕਹਿ ਸਰਵਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ ਸਾਂਗ ਸਰੋਹੀ ਸੈਫ ਅਸ ਤੀਰ ਤਬਕ ਤਲਵਾਰ ਸਤਰਾਂਚਕ ਕਵ ਚਾਂਚਕਾਰ ਕਰਿਐ ਰਛ ਹਮਾਰ ਅਸ ਕਿਰਪਾਨ ਧਾਰਾ ਧਰੀ ਸੈਭ ਸੂਲ ਦਮਦਾਰ ਕਵ ਚਾਂਚਕ ਸਤਰਾਂਤ ਕਰ ਤੇਗ ਤੀਰ ਧਰਵਾਰ ਅਸ ਕਿਰਪਾਨ ਖੰਡੋ ਖੜਗ ਤੁਬਕ ਤਵਰ ਅਰਤੀ ਸੈਫ ਸਰੋਹੀ ਸਹਿਤੀ ਜਹਿ ਹਮਾਰੇ ਪੀ ਕਹਾਂ ਬੁਧ ਪ੍ਰਭ ਤੁਸ਼ ਹਮਾਰੀ ਵਰਨ ਸਕੈ ਮਹਿਮਾ ਜੋਤ ਹਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਮੂਕ ਚਿਰੈ ਸ਼ਾਸਤਰ ਖਟ ਪਿੰਗ ਗਿਰਨ ਚੜ ਜਾ ਅੰਧ ਲਖੈ ਬਦਰੋ ਸੁਨੈ ਜਾਉ ਕਾਲ ਕਿਰਪਾ ਕਰਾਇ ਨਮਸ਼ਕਾਰ ਸ੍ਰੀ ਖੜਗ ਕੋ ਕਰੋ ਸਹਿਤ ਚਿਤ ਲਾਇ ਪੂਰਨ ਕਰੋ ਗ੍ਰੰਥੇ ਤੁਮ ਕਰੋ ਸਹਾਇ ਪੂਰਨ ਕਰੋ ਗ੍ਰੰਥੇ ਤੁਮ ਕਰੋ ਸਹਾਇ ਵਾਹਿਗੁਰੂ ਜੀ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਦਿਲ ਵਿੱਚ ਸਕਲ ਦੇਹ ਕੋ ਹਰਤਾ ਦੁੱਖ ਦੋਖੀਆਂ ਕੋ ਸ਼ੈ ਕਰਤਾ ਸ੍ਰੀ ਅਸ਼ਪੁਜ ਪਏ ਦਿਆਲਾ ਪੂਰਨ ਕਰਾ ਗ੍ਰੰਥ ਸਤਕਾਲਾ ਵਾਹਿਗੁਰੂ ਜੀ ਦਸਮੁਖ ਸਾਹਿਬ ਦਾ ਭਗਵਤ ਕੀ ਭਾਖਾ ਕਰੀ ਬਣਾਏ ਔਰ ਬਾਤ ਸੁਣਾਨਾ ਹੈ ਪ੍ਰਭ ਧਰਮ ਜਦ ਕੇ ਚਾਏ ਵਾਹਿਗੁਰੂ ਜੀ ਸ਼ਸਤਰ ਅਸ਼ਤਰ ਤੁਮ ਹੀ ਸਿਪਰ ਤੁਮ ਹੀ ਕਵਚ ਨਿਖੰਗ ਕਵ ਚਾਂਤਕ ਤੁਮ ਹੀ ਬਣੇ ਤੁਮ ਵਿਆਪਕ ਸਰਬੰਗ ਸ਼ਸਤਰ ਅਸ਼ਤਰ ਤੁਮ ਹੀ ਸਿਪਰ ਤੁਮ ਹੀ ਕਵਚ ਨਿਖੰਗ ਕਵ ਚਾਂਤਕ ਤੁਮ ਹੀ ਬਣੇ ਤੁਮ ਵਿਆਪਕ ਸਰਬੰਗ ਸ੍ਰੀ ਤੂੰ ਸਭ ਕਾਰਨ ਤੁਸੀਂ ਤੂੰ ਵਿਦਿਆ ਕੋ ਸਾਰ ਤੁਮ ਸਭ ਕੋ ਅਪਰਾਜ ਹੀ ਤੁਮ ਹੀ ਲਿਹੋ ਉਬਾਰ ਤੁਮ ਹੀ ਦਿਨ ਰਜਨੀ ਤੁਹੀ ਤੁਹੀ ਜੀ ਅਨੋ ਪਾਏ ਕੌਤਕ ਹੇਰਨ ਕੇ ਨਿਮਿਤ ਤਿਨ ਮਾਂ ਬਾਤ ਵਧਾਏ ਅਸ ਕਿਰਪਾਨ ਖੰਡੋ ਖੜਗ ਸਹਿਤ ਤੇਗ ਤਲਵਾਰ ਰਸ਼ ਕਰੋ ਹਮਰੀ ਸਦਾ ਕਵਚਾਂਤ ਕਰਵਾਰ ਤੁਹੀ ਕਟਾਰੀ ਦਾੜ ਜਾਮ ਤੂੰ ਵਿਸ਼ਵੋ ਅਰਬਾਨ ਤੂੰ ਪਾਤ ਪਾਦ ਜੇਲੀ ਜੀ ਹੈ ਰਛਦਾਸ ਮੋਹਿ ਜਾਨ ਬਾਂਕ ਬਜਰ ਵਿਸ਼ਵੋ ਤੁਹੀ ਤੁਹੀ ਤਬਰ ਤਲਵਾਰ ਤੁਹੀ ਕਟਾਰੀ ਸਹਿਤੇ ਕਰੀਏ ਰਸ਼ ਹਮਾਰ ਬਾਂਕ ਬਜਰ ਵਿਸ਼ਵੋ ਤੁਹੀ ਤੁਹੀ ਤਬਰ ਤਲਵਾਰ ਤੁਹੀ ਕਟਾਰੀ ਸਹਿਤੇ ਕਰੀਏ ਰਸ਼ ਹਮਾਰ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਤੁਹੀਂ ਦਸਤਗੀਰ ਅਸਤ ਦਰਮਾਂਦਗਾ ਤੁਹੀਂ ਕਾਰ ਸਾਜ ਅਸਤ ਦੇਦਾਰਗਾ ਸ਼ਹਿਨ ਸ਼ਾਹੇ ਬਖਸ਼ਿੰਦ ਇਹ ਬੇਨਿਆਜ ਜ਼ਮੀਨੋ ਜ਼ਮਾਂ ਰਾਤ ਤੁਹੀਂ ਕਾਰ ਸਾਜ ਸਕਾਇਤ ਸੁਨੀ ਰੇਮ ਸ਼ਾਹੇ ਕਲਿੰਜਰ ਨਾਨੀ ਪਿਆ ਕਦਰ ਜੋ ਅੱਜ ਕੋਹ ਮੰਜਰ ਜਗੇ ਪਿਸਰ ਉਹ ਭੂਤ ਹੁਸਨ ਜਮਾਲ ਇਹ ਲਾਇਕ ਜਹਾਂ ਭੂਤ ਅੱਜ ਮੁਲਕ ਮਾਲ ਯਹੇ ਯਕੇ ਸ਼ਾਹੇ ਜਾਵ ਦੁਖਤਰ ਅਜੋ ਤੇ ਲੀਗਣ ਨਾ ਜਾਨ ਬੂਧ ਸਮਨ ਬਲ ਕਜੋ ਯਕੇ ਸ਼ਾਹੇ ਜਾਵ ਦੁਖਤਰ ਅਜੋ ਕੇ ਦੀਗਰ ਨਾ ਜਾਨ ਬੂਧ ਸਮਨ ਬਰ ਕਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਹਿਬ ਸਿੰਘ ਜੀ ਆਪਾਂ ਉਸ ਮਹਾਨ ਪਾਵਨ ਪਵਿੱਤਰ ਸਥਾਨ ਤੇ ਹਾਜ਼ਰੀਆਂ ਭਰਨ ਲਈ ਤਥਾ ਮਹਾਂਪੁਰਸ਼ਾਂ ਦੀ ਪਾਵਨ ਪਵਿੱਤਰ ਜਾਵਨ ਮਨਾਵਣ ਲਈ ਸੰਗਤ ਰੂਪ ਜੁੜੇ ਬੈਠੇ ਹਾਂ। ਜਿਸ ਅਸਥਾਨ ਨੂੰ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਦੀ ਸ਼ੋਭ ਪ੍ਰਾਪਤ ਹੈ, ਜਿਸ ਪਵਿੱਤਰ ਅਸਥਾਨ ਨੂੰ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਇਸ ਅਸਥਾਨ ਤੇ ਮਾੜੀ ਪਿੰਡ ਤੋਂ ਆ ਕੇ 3 ਘੰਟੇ ਇਸ ਅਸਥਾਨ ਤੇ ਸਮਾਧੀ ਲਾ ਕੇ ਇਹ ਨਗਰ ਨਿਵਾਸੀਆਂ ਨੂੰ ਦੱਸ ਕੇ ਪ੍ਰਗਟ ਕੀਤਾ ਹੈ ਕਿ ਇੱਥੇ ਸਾਧ ਸੰਗਤ ਜੀ ਨਗਰ ਨਿਵਾਸੀਓ ਦੀਨੇ ਤੋਂ ਅਥਵਾ ਕਾਂਗੜ ਤੋਂ ਚੱਲਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਨੇ। ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇੱਕ ਸੱਪ ਦੀ ਕਲਿਆਣ ਕੀਤੀ ਸੀ। ਗੁਰਪ੍ਰਤਾਪ ਸੂਰਜ ਵਿੱਚ ਜੋ ਪ੍ਰਸੰਗ ਆਉਂਦਾ ਹੈ ਉੱਥੇ ਇਸ ਅਸਥਾਨ ਦਾ ਜਿਹੜਾ ਨਾਮ ਨਹੀਂ ਆਇਆ ਹੈ ਉਹ ਮਹਾਂਪੁਰਸ਼ਾਂ ਨੇ ਇਸ ਅਸਥਾਨ ਤੇ ਸਾਰੇ ਹੀ ਵਿਸਾਰ ਨਾਲ ਪ੍ਰਸੰਗ ਸੁਣਾਇਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੋਧ ਰਾਏ ਵਿਧੀ ਚੰਦ ਭਾਈ ਜੇਠਾ ਪੁਰਾਣਾ ਅਤੇ ਛੋਟੀ ਅਵਸਥਾ ਦੇ ਸਾਹਿਬਜ਼ਾਦੇ ਗੁਰਦਿੱਤਾ ਜੀ ਦੇ ਸਪੁੱਤਰ ਹਰਦਾਇ ਸਾਹਿਬ ਦੀ ਫੌਜਾਂ ਸਹਿਤ ਗੁਰੂ ਮਹਾਰਾਜ ਜੀ ਇੱਥੇ ਆਏ। ਉਸ ਵੇਲੇ ਇੱਥੇ ਬੜਾ ਭਾਰੀ ਘੇਰਾ ਹੈ ਸੀ, ਬਹੁਤ ਭਾਰੀ ਭਾਰਾ ਜੰਗਲ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਘੋੜੇ ਤੋਂ ਹੇਠਾਂ ਉਤਰ ਕੇ ਅਜੇ ਖੜੋਤੇ ਹੀ ਸਨ। ਇਸੇ ਝਿੜੀ ਦੇ ਵਿੱਚੋਂ ਇੱਕ ਮਹਾਨ ਜਿਹੜਾ ਭਾਰੀ ਸਰਪ ਹੈ ਉਹ ਨਿਕਲ ਕੇ ਸਤਿਗੁਰ ਵੱਲ ਨੂੰ ਆ ਰਿਹਾ ਹੈ। ਵਿਧੀ ਚੰਦ ਭਾਈ ਜੋਧ ਰਾਜ ਆਇਕਾਂ ਨੇ ਦੇਖ ਕੇ ਕਿਹਾ ਕਿ ਮਹਾਰਾਜ ਜੇ ਹੁਕਮ ਹੋਵੇ ਇਹਨੂੰ ਖਤਮ ਕਰ ਦੇਈਏ ਜਾਂ ਰਾਤ ਧਮਕਾ ਦੇਈਏ, ਕੀ ਹੁਕਮ ਹੈ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੰਤਰਜਾਮੀ ਸਨ, ਕਹਿਣ ਲੱਗੇ ਦੁਖੀ ਜੀਵ ਹੈ ਇਹਨੂੰ ਸਾਡੇ ਵਾਲੀ ਆਵਣ ਦਿਓ। ਜਿਸ ਵੇਲੇ ਨੇੜੇ ਆਇਆ ਆਪ ਜੀ ਨੇ ਮੁਬਾਰਕ ਚਰਨਾਂ ਦਾ ਅੰਗੂਠਾ ਉਸਦੇ ਸੀਸ ਉੱਪਰ ਸੁਹਾ ਦਿੱਤਾ ਹੈ। ਉਸੇ ਵੇਲੇ ਉਸ ਸਰਪ ਦੇ ਦੋ ਹਿੱਸੇ ਹੋ ਗਏ, ਦੋ ਫਾੜ ਹੋ ਗਏ। ਉਸਦੀ ਜਿਹੜੀ ਰੂਹ ਹੈ ਗੁਰੂ ਮਹਾਰਾਜ ਦੀ ਜੈ ਜੈਕਾਰ ਕਰਦੀ ਹੋਈ ਉੱਪਰ ਨੂੰ ਜਾਣ ਲੱਗੀ ਹੈ। ਛੋਟੇ ਛੋਟੇ ਕਿਰਮ ਉਹਦੇ ਸਰੀਰ ਵਿੱਚੋਂ ਬਾਹਰ ਨਿਕਲ ਕੇ ਕੁਰਬੜ ਕੁਰਬੜ ਕਰ ਰਹੇ ਨੇ, ਤੜਫ ਰਹੇ ਨੇ। ਭਾਈ ਵਿਧੀ ਚੰਦ, ਭਾਈ ਜੋਧ ਰਾਏ, ਭਾਈ ਜੇਠਾ ਪੁਰਾਣਾ ਆਦਿ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਨੇ ਕਿਸ ਦੀ ਕਲਿਆਣ ਕੀਤੀ ਹੈ? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਸੱਪ ਦਾ ਪਿਛੋਕੜ ਦੱਸਿਆ ਹੈ ਕਿ ਇਹ ਇੱਕ ਬੜਾ ਭਾਰੀ ਵਿਦਵਾਨ ਸੀ। ਵਿਦਵਾਨ ਪੜ੍ਹ ਕੇ ਚਾਰ ਵਿਦਵਾਨ ਤੇ ਫਿਰ ਆਪਣੇ ਆਪ ਨੂੰ ਬ੍ਰਹਮ ਕਹਾਉਣ ਲੱਗ ਪਿਆ, ਜਿਵੇਂ ਕੋਨਾ ਕਹਿੰਦਾ ਸੀ ਉਹੀ ਰੇ ਮੈਂ ਉਹੀ ਰੇ ਜਾਂ ਕੋ ਵੇਦ ਪੁਰਾਣ ਸਭ ਖੋਜੈ, ਖੋਜਤ ਖੋਜ ਨਾ ਹੋਈ ਰੇ, ਜਾਂ ਜਿਵੇਂ ਉਹ ਵਿਚਾਰ ਸਾਗਰ ਮੇਰੇ ਵਿੱਚ ਲਿਖਿਆ ਹੈ, ਮਤ ਨਾ ਲਿਖਿਆ ਜਾਂ ਮਤ ਲਿਖਿਆ ਸ਼ੋ ਮੈਂ ਸ਼ੁੱਧ ਵਪਾਰ, ਵੀ ਮੈਂ ਬ੍ਰਹਮ ਹਾਂ, ਮੈਥੋਂ ਬਗੈਰ ਹੋਰ ਤੁਹਾਨੂੰ ਕਿਸੇ ਨੂੰ ਮੰਨਣ ਪੂਜਣ ਦੀ ਲੋੜ ਨਹੀਂ, ਨਾ ਤੁਹਾਨੂੰ ਕੋਈ ਭਗਤੀ ਕਰਨ ਦੀ ਲੋੜ, ਨਾ ਨਾਮ ਜਪਣ ਦੀ ਲੋੜ ਹੈ, ਮੇਰੀ ਪੂਜਾ ਕਰੋ ਮੈਂ ਤੁਹਾਡੀ ਕਲਿਆਣ ਕਰਾਂਗਾ। ਆ ਮਰ ਕੇ ਹੰਕਾਰ ਕਰਨ ਤੋਂ ਸੱਪ ਬਣਿਆ ਤੇ ਇਹ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਦੁੱਧ ਮਲਾਈਆਂ ਖੁੱਲ੍ਹੇ ਗੱਫੇ ਲਾਉਂਦਾ ਰਿਹਾ, ਛਕਦਾ ਛਕਾਉਂਦਾ ਰਿਹਾ ਸੀ, ਉਹਨਾਂ ਦਾ ਹੁਣ ਹਿਸਾਬ ਕਿਤਾਬ ਤਾਂ ਇਸਨੇ ਦੇਣਾ ਹੀ ਸੀ। ਉਹ ਵੀ ਮਰ ਕੇ ਕਿਰਮ ਬਣ ਕੇ ਇਹਦੇ ਸਰੀਰ ਵਿੱਚ ਆ ਗਏ ਨੇ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਇਹਦੀ ਕਲਿਆਣ ਕਰ ਦਿੱਤੀ ਹੈ। ਅਤੇ ਜਿਹੜੇ ਛੋਟੇ ਛੋਟੇ ਕਿਰਮ ਹੈ ਇਹ ਵੀ ਹੁਣ ਮਨੁੱਖ ਸਰੀਰ ਧਾਰਨ ਕਰਕੇ ਬਾਣੀ ਪੜ੍ਹ ਕੇ ਗੁਰੂ ਕੇ ਸਿੱਖ ਬਣ ਕੇ ਨਾਮ ਜਪ ਕੇ ਕਲਿਆਣ ਨੂੰ ਪ੍ਰਾਪਤ ਹੋ ਜਾਣਗੇ। ਇੱਥੇ ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਆਸਣ ਜਮਾ ਲਏ। ਰਾਤ ਦੇ ਸਮੇਂ ਜਦੋਂ ਗੁਰਸਿੱਖ ਲੰਗਰ ਤਿਆਰ ਕਰਨ ਲੱਗੇ ਨੇ, ਚੂੜਾ ਪੱਟਣ ਲੱਗੇ, ਜਿੱਥੇ ਕਿੱਥੇ ਦੇਖਦੇ ਹੱਡੀਆਂ ਹੀ ਹੱਡੀਆਂ ਨਿਕਲ ਰਹੀਆਂ ਨੇ। ਇੱਕ ਸਾਬਤਾ ਪਿੰਜਰ ਵੀ ਕਿਸੇ ਮਨੁੱਖ ਦਾ ਨਿਕਲਿਆ ਹੈ। ਇਹਦੇ ਸੰਬੰਧ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸੋਂ ਗੁਰਸਿੱਖਾਂ ਅਤੇ ਲਾਂਗਰੀਆਂ ਨੇ ਪੁੱਛ ਪੜਤਾਲ ਕੀਤੀ। ਉੱਤਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿਸੇ ਸਮੇਂ ਭਾਰੀ ਕਾਲ ਪੈ ਗਿਆ ਸੀ ਅਤੇ ਲੋਕ ਭੁੱਖ ਦੁੱਖ ਦੇ ਮਾਰੇ ਆਪੋ ਆਪਣੇ ਪਿੰਡਾਂ ਤੋਂ ਸਾਜੋ ਸਮਾਨ ਚੁੱਕ ਕੇ ਇੱਧਰ ਨੂੰ ਆ ਗਏ। ਇਸ ਅਸਥਾਨ ਤੇ ਆ ਕੇ ਉਹਨਾਂ ਸਾਰਿਆਂ ਦੇ ਪ੍ਰਾਣ ਨਿਕਲ ਗਏ। ਉਹਨਾਂ ਦੇ ਵਿੱਚ ਵੀ ਇੱਕ ਚੰਗਾ ਕਮਾਈ ਵਾਲਾ ਸਾਧੂ ਆ ਗਿਆ ਸੀ। ਉਹ ਸਿੱਧੀ ਸਪੰਨ ਸੀ, ਤਾਕਤ ਵਾਲਾ ਸੀ, ਜੇ ਉਹ ਚਾਹੁੰਦਾ ਤੇ ਉਹ ਆਪਣੀ ਰਿੱਧੀ ਸਿੱਧੀ ਦੇ ਤਾਕਤ ਨਾਲ ਲੋਕਾਂ ਨੂੰ ਭੋਜਨ ਦੇ ਕੇ ਤ੍ਰਿਪਤ ਕਰ ਸਕਦਾ ਸੀ। ਪਰ ਵੀ ਉਹਨੇ ਪਰਮੇਸ਼ਰ ਦੀ ਰਜ਼ਾ ਨੂੰ ਮਿੱਠਾ ਕਰਕੇ ਮੰਨਿਆ, ਲੋਕਾਂ ਨਾਲ ਹੀ ਤੁਰ ਕੇ ਆ ਗਿਆ। ਇੱਥੇ ਲੋਕਾਂ ਨੇ ਸ਼ੀਸ਼ ਛੱਡ ਦਿੱਤੇ, ਉਹਨੇ ਵੀ ਨਾਲ ਹੀ ਪ੍ਰਾਣ ਦਿੱਤੇ। ਇਹ ਵੀ ਜਬ ਤੱਕ ਕਮਾਈ ਦਾ ਸਦਕਾ ਉਹਦਾ ਇਹ ਜਿਹੜਾ ਸਰੀਰ ਦਾ ਪਿੰਜਰ ਸਬੂਤਾ ਹੈ। ਇਸ ਤਰ੍ਹਾਂ ਦੀ ਇਸ ਅਸਥਾਨ ਤੇ ਗੁਰੂ ਮਹਾਰਾਜ ਨੇ ਸਾਰੀ ਘਟਨਾ ਸੁਣਾਈ ਤੇ ਲੰਗਰ ਤਿਆਰ ਹੋਇਆ, ਛਕੇ ਛਕਾਇਆ ਹੈ। ਇਸ ਤਰ੍ਹਾਂ ਆਪ ਜੀ ਇਸ ਅਸਥਾਨ ਤੇ ਇੱਕ ਰਾਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜੇ ਸਨ। ਉਹਨਾਂ ਦੀ ਯਾਦ ਵਿੱਚ ਪਵਿੱਤਰ ਅਸਥਾਨ ਸੰਤ ਬਾਬਾ ਸੁੰਦਰ ਸਿੰਘ ਜੀ ਨੇ ਸਾਰੇ ਨਗਰ ਨਿਵਾਸੀਆਂ ਨੂੰ ਇਕੱਠੇ ਕਰਕੇ ਇੱਥੋਂ ਦਾ ਪ੍ਰਸੰਗ ਸੁਣਾ ਕੇ ਤੇ ਇਹਨੂੰ ਪ੍ਰਗਟ ਕੀਤਾ। ਜਿਵੇਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਨੇ, ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ, ਗੁਰਸਿੱਖਾਂ ਕੀ ਘਾਲ ਥਾਏ ਤਈ, ਜਿਨ ਹਰ ਨਾਮ ਧਿਆਵਾ, ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਇਹ ਗੁਰੂ ਕੇ ਸਿੱਖਾਂ ਨੇ ਹੀ ਇਹ ਥਾਨ ਨੂੰ ਲੱਭਿਆ ਹੈ ਤੇ ਪ੍ਰਗਟ ਕੀਤਾ ਹੈ। ਅੱਜ ਅਸੀਂ ਇਸ ਅਸਥਾਨ ਦੇ ਦਰਸ਼ਨ ਦਾਰ ਕਰ ਰਹੇ ਹਾਂ, ਸੋਹਣੇ ਰੂਪ ਦੇ ਵਿੱਚ ਇਹ ਅਸਥਾਨ ਦਰਸ਼ਨ ਦੇ ਰਿਹਾ ਹੈ। ਆਪ ਨਗਰ ਨਿਵਾਸੀਆਂ ਨੇ ਉੱਦਮ ਕਰਕੇ ਇਸ ਪਵਿੱਤਰ ਸਥਾਨ ਨੂੰ ਸੋਹਣਾ ਬਣਾ ਕੇ ਚਾਰ ਚੰਦ ਲਾ ਲਏ ਹੈ, ਦਰਸ਼ਨੀ ਯੋਗ ਬਣ ਗਏ ਸਥਾਨ। ਉਹ ਸੰਤ ਬਾਬਾ ਸੁੰਦਰ ਸਿੰਘ ਜੀ ਦੇ ਵਿਦਿਆਰਥੀ, ਉਹਨਾਂ ਤੋਂ ਭਰੋਸਾ ਆਏ ਹੋਏ ਸੰਤ ਬਾਬਾ ਨਾਰਾਇਣ ਸਿੰਘ ਜੀ ਨੇ ਇੱਥੇ ਆਪਣਾ ਸਾਰਾ ਜੀਵਨ ਦਾ ਸਮਾਂ ਲਿਖੇ ਲਾਇਆ ਹੈ। ਇਸ ਸਥਾਨ ਤੇ ਰਹਿ ਕੇ ਉਹਨਾਂ ਨੇ ਵਿਦਿਆ ਬੇਅੰਤ ਬੇਅੰਤ ਗੁਰਮਤਿ ਵਿਦਿਆ ਦਾ ਪ੍ਰਚਾਰ ਕੀਤਾ। ਉਹ ਸ਼ਾਰਦੇ ਵਿੱਚ ਵੀ ਲਿਖਿਆ ਹੋਇਆ ਵੀ 13 ਕਥਾ ਆਪ ਜੀ ਨੇ ਇਸ ਸਥਾਨ ਤੇ ਪੂਰੀਆਂ ਕੀਤੀਆਂ। ਕੁਝ ਮਹਾਂਪੁਰਖ ਦੱਸਿਆ ਕਰਦੇ ਸਨ, ਜਦੋਂ ਕਥਾ ਕਰਦਿਆ ਕਰਦੇ ਸਨ, ਇੱਕ ਕਥਾ ਆਪ ਜੀ ਨੇ ਕਲਕੱਤੇ ਸ਼ਹਿਰ ਦੇ ਵਿੱਚ ਪੂਰੀ ਕੀਤੀ ਸੀ, ਦੂਸਰੀ ਜਿਹੜੀ ਕਥਾ ਉਹ ਆ ਕੇ ਇੱਥੇ ਆਪ ਜੀ ਨੇ ਸ਼ੁਰੂ ਕਰ ਲਈ ਸੀ। ਉਹ ਸਾਰੀਆਂ 13 ਕਥਾਵਾਂ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਪੂਰੀਆਂ ਕੀਤੀਆਂ। 7 ਕਥਾਵਾਂ ਜੋ ਗੁਰੂ ਮਹਾਰਾਜ ਦਾ ਪਵਿੱਤਰ ਉਸਤਾਦ ਕਵੀ ਸੰਤੋਖ ਸਿੰਘ ਜੀ ਨੇ ਆਪਣੀ ਕਲਮ ਨਾਲ ਛੰਦਾਬੰਦੀ ਵਿੱਚ ਲਿਖਿਆ ਹੈ, ਜਿਸ ਦਾ ਨਾਮ ਗੁਰਪ੍ਰਕਾਸ਼ ਸੂਰਜ ਕਰਕੇ ਪ੍ਰਸਿੱਧ ਹੈ, ਉਸਦੀਆਂ ਆਪ ਜੀ ਨੇ 7 ਕਥਾਵਾਂ ਇਸ ਸਥਾਨ ਤੇ ਰਹਿੰਦੀਆਂ ਪੂਰੀਆਂ ਕੀਤੀਆਂ। ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਜੋ ਮਹਾਨ ਪਵਿੱਤਰ ਬਾਣੀ, ਮਹਾਨ ਰਚਨਾ ਹੈ ਛੰਦਾਬੰਦੀ ਵਿੱਚ ਗਹਿਰ ਗੰਭੀਰਤਾ ਵਾਲੀ, ਉਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪਵਿੱਤਰ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪ ਜੀ ਨੇ 4 ਵਾਰੀ ਦਰਸ਼ਨ ਕੀਤੇ, 4 ਵਾਰੀ ਅਰਥ ਕੀਤੇ ਸਨ, ਯਾਨੀ 4 ਕਥਾਵਾਂ ਆਪ ਜੀ ਨੇ ਪੂਰੀਆਂ ਕੀਤੀਆਂ, 3 ਪੂਰੀਆਂ ਕਰ ਲਈਆਂ ਸਨ, 4 ਜਿਸ ਵੇਲੇ ਆਪ ਜੀ ਨੇ ਪ੍ਰਾਰੰਭ ਕੀਤੀ ਸੀ ਕਥਾ, ਉਹ ਸਰੀਰ ਦਾ ਸਮਾਂ ਨੇੜੇ ਆ ਗਿਆ ਹੈ, ਤਕਰੀਬਨ ਸ਼ਸਤਰ ਮਾਲਾ ਪੂਰੀ ਕਰਕੇ 475 ਜਿਹੜੀ ਇਹਦੀ ਕਥਾ ਆਪ ਜੀ ਨੇ ਪ੍ਰਾਰੰਭ ਕੀਤੀ ਸੀ, 100 ਦੇ ਨੇੜੇ ਤੇੜੇ ਉਹਨਾਂ ਨੇ ਚਰਿੱਤਰ ਪੂਰਾ ਕੀਤਾ ਸੀ। ਉਸ ਤੋਂ ਬਾਅਦ ਸਰੀਰ ਉਹਨਾਂ ਦਾ ਫਿਰ ਜ਼ਿਆਦਾ ਢਿੱਲਾ ਰਹਿਣ ਲੱਗ ਪਿਆ, ਫਿਰ ਇਸ ਤਰ੍ਹਾਂ ਹੀ ਦਵਾਈ ਬੂਟੀ ਸ਼ੁਰੂ ਹੋ ਗਈ ਅਤੇ ਅਖੰਡ ਪਾਠ ਪ੍ਰਾਰੰਭ ਹੋ ਗਏ। ਫਿਰ ਆਪ ਜੀ ਨੇ ਸਰੀਰ ਦਾ ਸਮਾਂ ਨੇੜੇ ਆਇਆ ਜਾਣ ਕੇ ਨਗਰ ਨਿਵਾਸੀਆਂ ਨੂੰ ਵੀ, ਹੋਰ ਸਿੰਘਾਂ ਨੂੰ ਵੀ ਬੇਨਤੀਆਂ ਕੀਤੀਆਂ ਵੀ ਹੁਣ ਤੁਸੀਂ ਬਹੁਤੇ ਪਾਠ ਨਾ ਕਰੀ ਚੱਲੋ, ਕਿਉਂਕਿ ਇਹ ਸਰੀਰ ਨੇ ਤਾਂ ਜਾਣਾ ਹੀ ਜਾਣਾ ਹੈ। ਕੱਲ੍ਹ ਨੂੰ ਤੁਸੀਂ ਕਹੋਗੇ ਇੰਨੇ ਅਖੰਡ ਪਾਠ ਕਰਾਏ, ਮਹਾਂਪੁਰਸ਼ਾਂ ਦਾ ਸਰੀਰ ਚਲਿਆ ਗਿਆ, ਤੁਹਾਡੀ ਗੁਰਬਾਣੀ 'ਤੇ ਕਿਤੇ ਸ਼ਰਧਾ ਨਾ ਟੁੱਟ ਜਾਏ, ਕਿਉਂਕਿ ਸਰੀਰ ਨਾਲ ਸੰਬੰਧ ਇਹਨਾਂ ਨੇ ਸਦਾ ਨਹੀਂ ਰਹਿਣਾ ਹੈ, ਹੁਣ ਸਮਾਂ ਆ ਗਿਆ ਜਾਣਾ ਹੀ ਜਾਣਾ ਹੈ, ਐਵੇਂ ਪਾਠ ਨਾ ਕਰੀ ਚੱਲੋ। ਬਾਕੀ ਉਹ ਕਹਿੰਦੇ ਵੀ ਜੋ ਕੁਛ ਅਸੀਂ ਆਪਣੇ ਲਈ ਕਰਨਾ ਕਰਾਉਣਾ ਸੀ ਉਹ ਅਸੀਂ ਆਪ ਪਹਿਲਾਂ ਕਰਾ ਲਿਆ ਹੈ, ਉਹ ਬੇਅੰਤ ਬੇਅੰਤ ਬਾਣੀ ਪੜ੍ਹ ਲਈ ਹੈ, ਬੇਅੰਤ ਸਭ ਕੁਛ ਕਰ ਲਿਆ ਹੈ, ਹੁਣ ਸਾਡੇ ਨਵੇਂ ਤੁਹਾਨੂੰ ਕੋਈ ਐਸਾ ਬਹੁਤਾ ਕਰਮ ਕਰਾਉਣ ਦੀ ਲੋੜ ਨਹੀਂ ਹੈ। ਇਸ ਤਰ੍ਹਾਂ ਦੇ ਵਚਨ ਆਪ ਜੀ ਨੇ ਉਹ ਕਹਿ ਦਿੱਤੇ। ਫਿਰ ਸਰੀਰ ਛੱਡਣ ਤੋਂ ਪਹਿਲਾਂ ਹੀ ਵੀ ਜਿੱਥੇ ਸਾਡਾ ਸੰਸਕਾਰ ਕਰਨਾ ਹੈ ਉਹ ਜਗ੍ਹਾ ਵੀ ਆਪਣੇ ਹੱਥ ਵਿੱਚ ਉਹਨਾਂ ਦੇ ਖੁੰਡੀ ਜੀ ਹੁੰਦੀ ਸੀ, ਉਹ ਸਾਰਾ ਇੱਥੇ ਨਕਸ਼ਾ ਦਿੱਤਾ ਜਿੱਥੇ ਉਹ ਨਿਸ਼ਾਨ ਸਾਹਿਬ ਲੱਗਿਆ ਹੋਇਆ ਹੈ, ਉਹ ਭਾਵੇਂ ਅਸੀਂ ਇੱਧਰ ਉੱਧਰ ਕਰ ਦਿੱਤਾ ਹੈ, ਪਰ ਉਹਨਾਂ ਨੇ ਇਹ ਤਾਂ ਇਹੀ ਕਿਹਾ ਸੀ ਵੀ ਗੁਰਦੁਆਰੇ ਸਾਹਿਬ ਦੇ ਦਰਵਾਜ਼ੇ ਦੇ ਸਾਹਮਣੇ ਸਾਡਾ ਜਿਹੜਾ ਸੀਸ ਹੋਵੇ, ਹੁਣ ਸਾਹਮਣੇ ਕਰਦੇ ਸੀ ਤੇ ਫਿਰ ਦਰਬਾਰ ਸਾਹਿਬ ਦੇ ਉੱਪਰ ਵੀ ਰਸਤਾ ਜਾਣਾ ਸੀ। ਇਸ ਕਰਕੇ ਸੰਗਤਾਂ ਨੇ, ਮਹਾਤਮਾ ਨੇ ਵਿਚਾਰ ਕਰਕੇ ਥੋੜਾ ਜਿਹਾ ਪਾਸੇ ਕਰਕੇ ਉੱਥੇ ਸੰਸਕਾਰ ਕਰ ਲਿਆ ਤੇ ਉੱਥੇ ਉਹ ਨਿਸ਼ਾਨ ਸਾਹਿਬ ਸੁਸ਼ੋਭਿਤ ਹੈ। ਉਹਨਾਂ ਮਹਾਂਪੁਰਸ਼ਾਂ ਦੀ ਪਵਿੱਤਰ ਯਾਦ ਵਿੱਚ ਆਪਾਂ ਅਜੇ ਸੰਗਤ ਰੂਪ ਵਿੱਚ ਜੁੜੇ ਬੈਠੇ ਹਾਂ। ਜਿਸ ਤਰ੍ਹਾਂ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦੀ ਕਥਾ ਵਿਚਾਰ ਤੋਂ ਚਰਿੱਤਰਾਂ ਤੱਕ ਅਧੂਰੀ ਛੱਡ ਗਏ ਸਨ, ਅਤੇ ਇਸੇ ਤਰ੍ਹਾਂ ਹੀ ਫਿਰ ਦਾਸ ਵੀ ਉਹ ਗੁਰੂ ਕਾਂਸ਼ੀ ਦਮਦਮਾ ਸਾਹਿਬ ਵਿਖੇ ਆਪ ਦੀ ਕਥਾ ਕਰ ਰਿਹਾ ਸੀ। ਵਿਸਾਖੀ ਤੇ ਬੇਨਤੀ ਕੀਤੀ ਗਈ ਕਿ ਮਹਾਰਾਜ ਉੱਥੇ ਆਪ ਭੋਗ ਪਾਓ ਤੇ ਉਹ ਮਹਾਂਪੁਰਸ਼ ਸੱਚੇ ਸਿੱਧ ਕਹਿਣ ਲੱਗੇ ਵੀ ਠੀਕ ਆ ਤੇਰੀ ਕਥਾ ਦਾ ਭੋਗ ਅਸੀਂ ਪਾ ਦਿਆਂਗੇ ਕਨੂਰ ਸਾਹਿਬ ਜਾ ਕੇ, ਲੇਕਿਨ ਸਾਡੀ ਕਥਾ ਦਾ ਭੋਗ ਤੈਨੂੰ ਪਾਉਣਾ ਪਊਗਾ। ਮੈਂ ਕਿਹਾ ਜੀ ਉਹ ਕੋਈ ਆਪੇ ਪਾਪੂ ਲਊਗਾ? ਕਹਿੰਦੇ ਨਹੀਂ, ਇਹ ਸ਼ਰਤ ਹੈ ਵੀ ਤੇਰੀ ਕਥਾ ਦਾ ਅਸੀਂ ਇੱਥੇ ਭੋਗ ਪਾਵਾਂਗੇ, ਤੂੰ ਸਾਡੀ ਕਥਾ ਦਾ ਭੋਗ ਪਾਈ। ਚਲੋ ਮਾਸਟਰ ਨੇ ਕਿਹਾ ਹਾਂਜੀ ਮਹਾਰਾਜ ਕਰਕਰਾ ਲਵਾਂਗੇ ਜਦੋਂ ਸਮਾਊਗਾ ਦੇਖਾਂਗੇ। ਤੇ ਉਹ ਬੇਨਤੀ ਕਰਕੇ ਉੱਥੇ ਲੈ ਗਏ। ਇਸ ਤਰ੍ਹਾਂ 1984 ਵਿਸਾਖੀ ਵਾਲੇ ਦਿਨ ਫਿਰ ਉਹਨਾਂ ਮਹਾਂਪੁਰਸ਼ਾਂ ਨੇ ਉੱਥੇ ਉਹ ਦੂਜੀ ਕਥਾ ਦਾ ਜਿਹੜਾ ਭੋਗ ਹੈ ਉਹ ਉੱਥੇ ਪਾਇਆ ਸੀ। ਫਿਰ ਉੱਥੇ ਹੀ ਉਹਨਾਂ ਨੇ ਕੋਈ ਵਚਨ ਕਰ ਦਿੱਤੇ, ਕਹਿੰਦੇ ਵੀ ਆਉਣ ਵਾਲੇ ਸਮੇਂ ਵਿੱਚ ਤੂੰ ਹੁਣ ਬਈ ਹਰਭਜਨ ਸਿੰਘ ਤਿਆਰ ਹੋ ਜਾ, ਅਸੀਂ ਤਾਂ ਸਾਰੇ ਬੁੱਢੇ ਹੋ ਗਏ ਹਾਂ, ਆ ਜਿਹੜੀ ਗੁਰਬਾਣੀ ਦੀ ਕਥਾ ਦੇ ਭੋਗ ਹੈ ਤੂੰ ਪਾਇਆ ਕਰਨੇ। ਉਹ ਗੱਲ ਉਹੀ ਸਾਧ ਬਚਨ ਅਟੁਲਾਦਾ ਉਹ ਗੱਲ ਵਿੱਚ ਹੋ ਗਿਆ, 12-13 ਸਮਝ ਲਓ ਆ ਗੁਰੂ ਗ੍ਰੰਥ ਸਾਹਿਬ ਦੇ ਮੈਨੂੰ ਭੋਗ ਪੈਣੇ ਪਏ, ਆ ਦਸਮ ਦਾ ਤੀਜਾ ਭੋਗ ਹੈ। ਉਹਨਾਂ ਦੇ ਬਚਨਾਂ ਅਨੁਸਾਰ ਹੀ ਉਹ ਫਿਰ ਕਥਾ ਵਿੱਚ ਰਹਿ ਗਈ ਸੀ, ਫਿਰ ਉਹ ਦਸਮ ਗ੍ਰੰਥ ਦੀ ਇੱਥੇ ਕਥਾ ਪੂਰੀ ਕਰਕੇ ਭੋਗ ਪਾਇਆ ਗਿਆ ਹੈ। ਇਸੇ ਸਥਾਨ 'ਤੇ ਹੀ ਫਿਰ ਉਹਨਾਂ ਦੇ ਜਾ ਨਸ਼ੀਨ ਸੰਤ ਬਾਬਾ ਦਾਨ ਸਿੰਘ ਜੀ ਨੇ ਉਹਨਾਂ ਨੇ ਨਕਸ਼ ਕਦਮ 'ਤੇ ਚੱਲਦਿਆਂ ਹੋਇਆਂ ਉਹਨਾਂ ਵਾਂਗ ਹੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਜਿਹੜੀ ਕਥਾ ਵਿਚਾਰ ਹੈ ਉਹ ਮੁੱਢ ਤੋਂ ਪ੍ਰਾਰੰਭ ਕੀਤੀ ਸੀ। ਹੌਲੀ ਹੌਲੀ ਕਥਾ ਕਰਦਿਆਂ ਹੋਇਆਂ ਆਪ ਜੀ ਨੇ ਇਹ 10 ਹਕੈਤਾਂ ਪੂਰੀਆਂ ਕਰ ਲਈਆਂ ਸਨ ਅਤੇ 2 ਹਕੈਤਾਂ ਬਾਕੀ ਰਹਿ ਗਈਆਂ ਸਨ, ਜਿਨ੍ਹਾਂ ਦੀ ਕਥਾ ਆਪਾਂ ਰਲ ਮਿਲ ਕੇ ਅੱਜ ਪੜ੍ਹਨੀ ਸੁਣਨੀ ਹੈ ਅਤੇ ਭੋਗ ਪਾਉਣਾ ਹੈ। ਤੋ ਇਸ ਦੇ ਸੰਬੰਧ ਵਿੱਚ ਇਤਿਹਾਸ ਬਹੁਤ ਲੰਮਾ ਚੌੜਾ ਹੈ, ਕਿਉਂਕਿ ਬੇਅੰਤ ਬੇਅੰਤ ਵਿਦਵਾਨ ਆਏ ਬੈਠੇ ਹੈ, ਉਹਨਾਂ ਨੇ ਆਪ ਜੀ ਦੇ ਸਨਮੁਖ ਸਮਕਸ਼ ਹਾਜ਼ਰੀਆਂ ਭਰਨੀਆਂ, ਦਰਸ਼ਨ ਦੇਣੇ, ਗੁਰਮਤਿ ਵਿਚਾਰਾਂ ਅਤੇ ਮਹਾਂਪੁਰਸ਼ਾਂ ਦੇ ਸੰਬੰਧ ਵਿੱਚ ਅਮਰਤਮਈ ਬਚਨ ਸੁਣਾਉਣੇ ਨੇ, ਸਾਨੂੰ ਨਿਹਾਲ ਕਰਨਾ ਹੈ। ਸੋ ਇਸ ਕਰਕੇ ਥੋੜ੍ਹਾ ਜਿਹਾ ਇਤਿਹਾਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸੁਣਾ ਕੇ ਉਸ ਤੋਂ ਬਾਅਦ ਆਪਾਂ ਇਹ 2 ਹਕੈਤਾਂ ਦੀ ਕਥਾ ਪੂਰੀ ਕਰਕੇ ਸਮਾਪਤੀ ਕਰਾਂਗੇ ਜੀ। ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ 1756 ਬਿਕਰਮੀ ਵਿਸਾਖੀ ਵਾਲੇ ਦਿਨ ਸ੍ਰੀ ਕੇਸਗੜ੍ਹ ਸਾਹਿਬ ਵਿਖੇ 5 ਦੇ ਸੀਸ ਲੈ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਮ੍ਰਿਤਕ ਤੋਂ ਪਾਇਆ ਤੂੰ ਸਾਸਾ ਵਿਛੜਤੇ ਆਨ ਮਿਲਾਇਆ ਵਾਲਾ ਕੌਤਕ ਕੀਤਾ ਹੈ, ਅੰਮ੍ਰਿਤ ਛੱਤੇ ਮਾਰ ਕੇ ਸਤਿਗੁਰ ਮੇਰਾ ਮਾਰਜੀ ਵਾਲਾ ਹੈ ਇਹ ਕ੍ਰਿਸ਼ਮਾ ਕੀਤਾ ਹੈ। ਅਤੇ ਆਪ 5 ਤੋਂ ਫਿਰ ਅੰਮ੍ਰਿਤ ਛਕਿਆ ਹੈ, ਉਸ ਤੋਂ ਬਾਅਦ ਫਿਰ ਬੇਅੰਤ ਬੇਅੰਤ ਉਹ 5 ਸਿੰਘ ਉੱਠੇ ਜਿਨ੍ਹਾਂ ਨੂੰ 5 ਗੁਪਤੇ ਕਿਹਾ, 5 ਮੁਕਤੇ ਕਿਹਾ, ਫਿਰ 40 ਉੱਠੇ, 40 ਮੁਕਤੇ ਹੋਏ, ਉਹਨਾਂ ਦੀ ਸੰਗਿਆ ਰੱਖੀ ਗਈ। ਪਹਿਲੇ ਜਿਹੜੇ 5 ਸੀ ਉਹਨਾਂ ਦਾ ਨਾਂ 5 ਪਿਆਰੇ ਆਪ ਜੀ ਨੇ ਰੱਖਿਆ ਹੈ। ਇਸ ਤੋਂ ਬਾਅਦ ਤਾਂ ਫਿਰ ਧਰਾ ਧਰ ਉੱਠ ਕੇ ਅੰਮ੍ਰਿਤ ਛਕਣ ਲਈ ਹੋ ਗਏ। ਸੋ ਔਰੰਗਜ਼ੇਬ ਦੀ ਡੈਰੀ ਕਹਿ ਰਹੀ ਹੈ ਵੀ ਪਹਿਲੇ ਦਿਨ ਹੀ 20,000 ਨੇ, ਕਿਸੇ ਇਤਿਹਾਸ ਕਰਨੇ ਵੀ 80,000 ਨੇ ਅੰਮ੍ਰਿਤ ਛਕ ਲਿਆ ਸੀ। ਉਹ ਜ਼ਿਆਦਾਤਰ 20,000 ਨੂੰ ਮੰਨਦੇ ਹੈ। ਇਹ ਸਾਰੀ ਜਿਹੜੀ ਡੈਰੀ ਹੈ ਔਰੰਗਜ਼ੇਬ ਕੋਲ ਚਲੀ ਗਈ ਵੀ ਤੇਰੇ ਮੁਕਾਬਲੇ 'ਤੇ ਖਾਲਸਾ ਪੰਥ ਦੀ ਸਿਰਜਣਾ ਹੋ ਰਹੀ ਹੈ ਅਤੇ ਉਹ ਤਾਂ ਤੇਰਾ ਰਾਜ ਭਾਗ ਸੰਭਾਲਿਆ ਚਾਹੁੰਦੇ ਹੈ ਅਤੇ ਆਪਣੇ ਪਿਤਾ ਦਾ ਵੀ ਬਦਲਾ ਲਿਆ ਚਾਹੁੰਦੇ ਨੇ। ਇਸ ਤਰ੍ਹਾਂ ਸੁਣ ਕੇ ਇਹ ਅਗਬੂਲਾ ਹੋ ਗਿਆ ਹੈ। ਇਸ ਨੇ 22 ਧਾਰ ਦੇ ਰਾਜਿਆਂ ਨੂੰ ਪ੍ਰੇਰਿਆ, ਉਹਨਾਂ ਨੇ ਘੇਰੇ ਪਾਏ, ਗੁਰੂ ਗੋਬਿੰਦ ਸਿੰਘ ਨੂੰ ਪਕੜਨ ਦੀਆਂ ਕੋਸ਼ਿਸ਼ਾਂ ਕੀਤੀਆਂ, ਖਤਮ ਕਰਨ ਦੀਆਂ ਕੁਝ ਦੀਆਂ ਹਰਕਤਾਂ ਕੀਤੀਆਂ, ਜੰਗ ਯੁੱਧ ਕਰਕੇ ਹਮ ਹਾਰ ਗਏ, ਘੇਰੇ ਪਾ ਲਏ। ਪਰ ਘੇਰੇ ਪਾਉਣ ਤੋਂ ਵੀ ਕੁਝ ਉਹਨਾਂ ਦਾ ਕੋਈ ਨਹੀਂ ਉਹਨਾਂ ਨੂੰ ਹਾਸਲ ਹੋਇਆ ਹੈ। ਅਖੀਰੀ ਆਪਣੀ ਬੇਇੱਜ਼ਤੀ ਸਮਝ ਕੇ ਵੀ ਜੇ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਨਾ ਪਕੜ ਸਕੇ ਜਾਂ ਨਾ ਜਿੱਤ ਸਕੇ, ਮਾਰ ਸਕੇ, ਸਾਡੀ ਬਦਨਾਮੀ ਬਹੁਤ ਹੋਏਗੀ। ਖੇੜਾ ਛਡਾਉਣ ਵਾਸਤੇ ਫਿਰ ਇਹਨਾਂ ਨੇ ਇੱਕ ਹੋਰ ਰਾਜਨੀਤੀ ਹੋਰ ਸਾਜ਼ਿਸ਼ ਕੀਤੀ। ਜਿਹੜੇ ਪਹਾੜੀ ਰਾਜੇ ਸੀ ਉਹ ਗਊ ਆਟੇ ਦੀ ਬਣਾ ਕੇ ਥਾਲ ਵਿੱਚ ਰੱਖ ਕੇ ਵਿੱਚ ਠਾਕਰ ਰੱਖ ਕੇ ਗੁਰੂ ਮਹਾਰਾਜ ਕੋਲ ਲੈ ਕੇ ਆ ਗਏ। ਉਹ ਔਰੰਗਜ਼ੇਬ ਦੇ ਭੇਜੇ ਹੋਏ ਕੁਰਾਨ ਸ਼ਰੀਫ ਲੈ ਕੇ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਆ ਗਏ, ਕਹਿੰਦਾ ਅਸੀਂ ਕੁਰਾਨ ਦੀ ਤੇ ਮੁਹੰਮਦ ਦੀ ਕਸਮ ਖਾ ਕੇ ਕਹਿੰਦੇ ਹਾਂ ਤੁਸੀਂ ਇੱਕ ਵਾਰੀ ਅਨੰਦਪੁਰ ਛੱਡ ਜਾਓ, ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ। ਇੱਧਰ ਜਿਹੜੇ ਬਾਈ ਧਾਰ ਦੇ ਰਾਜੇ ਇਹਨਾਂ ਦੇ ਵਿੱਚ ਭੇਜਿਆ ਹੋਇਆ ਪੰਮਾ ਪੁਰੋਹਿਤ ਆਦਿ ਕਹਿਣ ਲੱਗੇ ਜੀ ਅਸੀਂ ਠਾਕਰਾਂ ਦੀ ਤੇ ਗਊ ਦੀ ਕਸਮ ਖਾ ਕੇ ਆਪ ਜੀ ਨੂੰ ਕਹਿੰਦੇ ਹਾਂ ਵੀ ਤੁਸੀਂ ਇੱਕ ਵਾਰੀ ਅਨੰਦਪੁਰ ਛੱਡ ਜਾਓ, ਛੱਡਣ ਸਮੇਂ ਅਸੀਂ ਤੁਹਾਨੂੰ ਕੋਈ ਕੁਛ ਨਹੀਂ ਕਹਾਂਗੇ, ਕੋਈ ਪਿੱਛਾ ਨਹੀਂ ਕਰਾਂਗੇ, ਤੁਹਾਡਾ ਵੀ ਖੜਾ ਛੱਡ ਜਾਏਗਾ, ਅਸੀਂ ਵੀ ਔਖੇ ਹਾਂ। ਸਿੰਘ ਭੁੱਖ ਦੁੱਖ ਦੇ ਮਾਰੇ ਸਨ ਜਦੋਂ ਉਹਨਾਂ ਨੇ ਸੁਣਿਆ, ਗੁਰੂ ਮਹਾਰਾਜ ਨੂੰ ਪ੍ਰੇਰਨਾ ਕੀਤੀ ਕਿ ਮਹਾਰਾਜ ਦੇਖੋ ਹੁਣ ਮਿੰਨਤਾਂ ਕਰਦੇ ਹੈ, ਇੱਧਰ ਵੀ ਸ਼ਕਣ ਛਕਾਉਣ ਨੂੰ ਕੁਝ ਨਹੀਂ, ਭੁੱਖ ਦੇ ਦੁੱਖ ਨਾਲ ਮਰੇ ਜਾ ਰਹੇ, ਘੋੜੇ ਮਰ ਰਹੇ ਨੇ। ਤੇ ਆਪ ਜੀ ਨੇ ਕਿਹਾ ਵੀ ਇਹ ਰਾਜਨੀਤਿਕ ਲੋਕ ਹੈ, ਮੇਰਾ ਕੁਫਰ ਤੋਲਦੇ ਝੂਠ ਬੋਲਦੇ, ਇਹਨਾਂ ਦੀਆਂ ਸਾਹਾਂ ਤੇ ਖਾਲਸਾ ਜੀ ਤੁਹਾਨੂੰ ਇਤਵਾਰ ਨਹੀਂ ਕਰਨਾ, ਜੇ ਇਤਵਾਰ ਕਰ ਲਾਂਗੇ ਤੇ ਤੁਸੀਂ ਔਖੇ ਹੋ ਜਾਓਗੇ, ਸ਼ਾਇਦ ਤੁਹਾਡੇ ਸਰੀਰ ਵੀ ਨਾ ਰਹਿਣ। ਅਖੀਰੀ ਮਾਤਾ ਗੁਜਰੀ ਜੀ ਨੂੰ ਮਸੰਦਾ ਨੇ ਕਰਿਆ ਵੀ ਵੇਖੋ ਜੀ ਉਹ ਮਿੰਨਤਾਂ ਕਰ ਲਏ ਆ, ਗੁਰੂ ਗੋਬਿੰਦ ਸਿੰਘ ਜੀ ਹੱਥਧਾਰੀ ਪੈ ਰਹੇ ਆ, ਨਿਕਲਦੇ ਨਹੀਂ ਹੈ, ਤੁਸੀਂ ਮਨਾਓ। ਇਸ ਤਰ੍ਹਾਂ ਦੇ ਪ੍ਰਸੰਗ ਉਹ ਬੇਅੰਤ ਲੰਮੇ ਚੌੜੇ ਨੇ, ਇਹਦੇ ਰਾਤਾਂ ਨਹੀਂ ਜਾਣਾ। ਅਖੀਰੀ ਫਿਰ ਸਿੰਘਾਂ ਨੂੰ ਗੁਰੂ ਮਹਾਰਾਜ ਨੇ 8 ਦਿਨ ਦਾ ਸਮਾਂ ਦਿੱਤਾ ਵੀ 8 ਦਿਨ ਠਹਿਰ ਜਾਓ, ਸਭ ਕੁਛ ਹੋ ਜਾਏਗਾ। ਸਿੰਘ ਐਸੇ ਅੜੇ ਕਹਿਣ ਲੱਗੇ ਹੁਣ ਤਾਂ ਜੀ 8 ਪੈਰ ਵੀ ਰੁਕਣਾ ਔਖਾ ਹੈ, 4 ਪੈਰ ਦੀ ਗੱਲ ਆਈ, ਕਹਿੰਦੇ 4 ਹੁਣ ਤਾਂ ਮਿੰਟ ਵੀ ਰੁਕਣਾ ਔਖਾ ਹੈ ਜੀ। ਮਹਾਰਾਜ ਕਹਿੰਦੇ ਵੀ ਚੰਗਾ ਫਿਰ ਚਲੋ, ਕਿਉਂ ਅਨੰਦਪੁਰ ਛੱਡ ਕੇ ਫਿਰ ਗੁਰੂ ਮਹਾਰਾਜ ਚਮਕੌਰ ਵੱਲ ਨੂੰ ਆ ਗਏ। ਫਿਰ ਦੁਸ਼ਟਾਂ ਨੇ ਪਿੱਛਾ ਕੀਤਾ, 20 ਲੱਖ ਦੇ ਨਾਲ ਫਿਰ ਮੁਕਾਬਲਾ ਹੋਇਆ। ਇੱਥੋਂ ਗੁਰੂ ਮਹਾਰਾਜ ਫਿਰ ਤਾੜੀ ਮਾਰਦੇ ਹੋਏ ਮਾਛੀ ਵੱਲ ਨੂੰ ਆਲੇ ਗਏ ਹਨ ਤੇ ਮਾਤਾਵਾਂ ਨੂੰ ਕਹਿ ਦਿੱਤਾ ਵੀ ਆ ਭਾਈ ਮਨੀ ਸਿੰਘ ਨਾਲ ਆਏ, ਤੁਸੀਂ ਦਿੱਲੀ ਵੱਲ ਨੂੰ ਚਲੇ ਜਾਓ, ਛੋਟੇ ਸਾਹਿਬਜ਼ਾਦੇ ਫਤਿਹ ਸਾਹਿਬ ਜੀ ਤੇ ਜੋਰਾਵਰ ਜੀ ਉਹ ਦਾਦੀ ਦੇ ਨਾਲ ਹੋ ਗਏ, ਇਹ ਗੰਗੂ ਦੇ ਨਾਲ ਆ ਗਏ ਖੇੜੀ, ਇਸ ਤਰ੍ਹਾਂ ਇਹ ਸ਼ਹੀਦ ਹੋ ਗਏ ਸਰਹੰਦ ਵਿੱਚ। ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਮਾਛੀ ਬਾਗੇ ਤੋਂ ਉੱਚ ਦੇ ਪੀਰ ਬਣ ਕੇ ਇਸ ਤਰ੍ਹਾਂ ਗਨੀ ਖਾਨ ਖਾਨ ਨਬੀ ਖਾਨ ਨੂੰ ਨਾਲ ਲੈ ਕੇ ਤੇ ਚੌੜ ਦਾ ਮੁੱਠਾਂ ਦਾ ਚੌੜ ਦਾ ਚੌੜ ਦਾ ਕਰਵਾਉਂਦੇ ਹੋਏ ਇੱਧਰ ਆਲਮਗੀਰ ਨੂੰ ਵੱਲੋਂ ਆ ਰਹੇ ਨੇ। ਤੇ ਰਸਤੇ ਵਿੱਚ ਆਪ ਜੀ ਦੇ ਪਵਿੱਤਰ ਅਸਥਾਨ ਬੇਅੰਤੀ ਬੇਅੰਤ ਸ਼ੋਭਤ ਹੈ, ਜਿਵੇਂ ਝਾੜ ਸਾਹਿਬ ਗੁਰਦੁਆਰਾ ਹੈ, ਰੇਰੂ ਸਾਹਿਬ ਗੁਰਦੁਆਰਾ ਹੈ, ਤੋ ਕਿੰਨੇ ਕੁ ਨਾਂ ਲਈਏ, ਕਟਾਣਾ ਸਾਹਿਬ ਤੋਂ ਅੱਗੇ ਜਨਸਰ ਬਿਜੀ ਹੁੰਦੇ ਹੋਏ ਤੇ ਆਪ ਜੀ ਇਸੇ ਤਰ੍ਹਾਂ ਹੀ ਇੱਧਰ ਰਾਏਕੋਟ ਵੱਲ ਨੂੰ ਆ ਗਏ। ਲੰਮੇ ਜਟਪੁਰੇ ਇੱਥੇ 21 ਦਿਨ ਰਹੇ, ਇੱਥੇ ਗੁਰੂ ਮਹਾਰਾਜ ਨੇ ਸਾਹਿਬਜ਼ਾਦਿਆਂ ਦੀ ਖਬਰ ਮੰਗਾਈ, ਜ਼ੁਲਮ ਰਾਜ ਦੀ ਜੜ ਪੁੱਟੀ, ਫਿਰ ਤੂੰ ਇੱਥੋਂ ਦੇ ਰਾਜੇ ਰਾਏ ਇਕੱਲੇ ਨੂੰ ਬਖਸ਼ਾਂ ਕਰਦੇ। ਆਪ ਜੀ ਅੱਗੇ ਆਲਮਗੀਰ ਵੱਲ ਨੂੰ ਚਲੇ ਗਏ, ਇੱਥੋਂ ਮੁਕਤਸਰ, ਮੁਕਤਸਰ ਤੋਂ ਹੁੰਦੇ ਹੋਏ ਫਿਰ ਆਪ ਜੀ ਦੀਨੇ। ਇਸ ਤਰ੍ਹਾਂ ਇੱਥੇ ਆਪ ਜੀ ਨੇ ਜਦੋਂ ਦੀਨੇ ਬੈਠੇ, ਫਿਰ ਸਿੰਘਾਂ ਨੇ ਮਹਾਰਾਜ ਕਹਿੰਦੇ ਔਰੰਗ ਜੀ ਅਜੇ ਮਹਾਰਾਜ ਬੈਠਾ, ਜਿੰਨਾ ਚਿਰ ਉਹ ਹੈ ਓਨਾ ਚਿਰ ਖਤਰਾ ਹੀ ਖਤਰਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿਣ ਲੱਗੇ ਦੱਸੋ ਖਾਲਸਾ ਜੀ ਕਿਵੇਂ ਮਾਰਨਾ ਹੈ, ਜੰਗ ਵਿੱਚ ਮਾਰਨਾ ਹੈ ਕਿ ਕਲਮ ਨਾਲ ਮਾਰਨਾ ਹੈ, ਬਿਨਾਂ ਜੰਗ ਤੋਂ ਵੀ ਮਰ ਸਕਦਾ ਹੈ। ਫਿਰ ਸਿੰਘ ਕਹਿੰਦੇ ਮਹਾਰਾਜ ਜੰਗ ਜੁੱਧ ਕਰਕੇ ਹੁਣ ਅੱਗੇ ਥੱਕੇ ਤਾਂ ਕਲਮ ਨਾਲ ਹੀ ਮਾਰ ਦਿਓ। ਉਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦੀਨੇ ਬਰਾਜਦਿਆਂ ਹੋਇਆਂ ਭਾਈ ਕੇ ਦਿਆਲਪੁਰੇ ਜੋ ਅਕਾਦ ਜਗ੍ਹਾ ਹੈ ਜਿੱਥੇ 300 ਸਾਲਾਂ ਹੁਣ ਪੁਰਬ ਦਿਹਾੜਾ ਵੀ ਆ ਰਿਹਾ 13 ਨਵੰਬਰ ਨੂੰ, ਕਿਉਂਕਿ 300 ਸਾਲ 13 ਨਵੰਬਰ ਨੂੰ ਇਹ ਪੂਰੇ ਹੋ ਜਾਣੇ ਆ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉੱਥੇ ਬਾਹਰ ਬੈਠ ਕੇ ਜਫਰਨਾਮਾ ਲਿਖਿਆ ਸੀ। ਉਹ ਸਾਰੇ ਨਿਹੰਗ ਜਤਗੁਰਸੀਆਂ ਜਿੰਨਾ ਸਾਧੂ ਸਮਾਜ ਹੈ ਇਹ 300 ਸਾਲਾਂ ਜਫਰਨਾਮੇ ਦਾ ਮਨਾਉਣ ਲਈ ਪੂਰੀਆਂ ਤਿਆਰੀ ਕਰੀ ਬੈਠਾ ਹੈ। ਇਸ ਤਰ੍ਹਾਂ ਥਾਂ ਥਾਂ 'ਤੇ ਮੀਟਿੰਗਾਂ ਵੀ ਹੋ ਰਹੀਆਂ, ਇਸ ਤਰ੍ਹਾਂ ਹੀ ਸਾਰੇ ਜਿਹੜੇ ਕੋਈ ਮੁਖੀ ਸਾਧੂ ਸੰਤ ਹੈ ਵਿਦਵਾਨ ਉਹਨਾਂ ਦੀਆਂ ਜੋਤੀਆਂ ਵੀ ਲੱਗ ਚੁੱਕੀਆਂ ਹਨ। ਇਸ ਤਰ੍ਹਾਂ ਗੁਰੂ ਮਹਾਰਾਜ ਨੇ ਇੱਥੇ ਫਿਰ ਬੈਠ ਕੇ ਆਪਣੀ ਕਲਮ ਨਾਲ 12 ਹਕੈਤਾਂ ਲਿਖੀਆਂ। ਫਿਰ ਭਾਈ ਦਇਆ ਸਿੰਘ ਨੂੰ ਕਿਹਾ ਵੀ ਤੂੰ ਇਹ ਲੈ ਕੇ ਜਾ, ਕਿਉਂਕਿ ਉਸ ਵੇਲੇ ਜਿਹੜਾ ਔਰੰਗਜ਼ੇਬ ਦਿੱਲੀ ਵਿੱਚ ਹੈ ਨਹੀਂ ਸੀ, ਇੱਧਰ ਔਰੰਗਾਬਾਦ ਗਿਆ ਹੋਇਆ ਸੀ। ਇਹ ਦਇਆ ਸਿੰਘ ਜੀ ਇੱਧਰ ਨੂੰ ਚਲੇ ਆਏ, ਗੁਰੂ ਮਹਾਰਾਜ ਇਹ ਛੱਡ ਕੇ ਇੱਧਰ ਗੁਰੂ ਕਾਂਸ਼ੀ ਦਮਦਮਾ ਸਾਹਿਬ ਵੱਲ ਨੂੰ ਆਏ, ਇੱਥੇ ਬਾਣੀ ਦੀ ਆਪ ਜੀ ਨੇ ਕਥਾ ਕੀਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਲਿਖਵਾਇਆ। ਇਸ ਤਰ੍ਹਾਂ ਜਾਣੀ ਬਿਆਨ ਤੇ ਲੰਮਾ ਚੌੜਾ ਪ੍ਰਸੰਗ ਹੈ। ਉਧਰ ਭਾਈ ਦਇਆ ਸਿੰਘ ਜੀ ਸਵੇਰੇ ਗਏ, ਜਿੰਨੇ ਅਹਿਲਕਾਰ ਹੈ ਜਾਂ ਕਾਜੀ ਮੁਲਾਣੇ ਆ, ਉਹ ਭਾਈ ਦਇਆ ਸਿੰਘ ਨੂੰ ਰੰਗਜੇ ਨੂੰ ਮਿਲਣ ਹੀ ਨਹੀਂ ਦਿੰਦੇ ਨੇ, ਕੋਈ ਨਾ ਕੋਈ ਬਹਾਨਾ ਘੱਲ ਦਿੰਦੇ। ਅਖੀਰੀ ਫਿਰ ਭਾਈ ਦਇਆ ਸਿੰਘ ਜੀ ਉਦਾਸ ਹੋ ਕੇ ਬੇਨਤੀਆਂ ਕਰੀਆਂ ਤੇ ਗੁਰੂ ਗੋਬਿੰਦ ਸਿੰਘ ਸਾਹਿਬ, ਜਿਵੇਂ ਆਪ ਜੀ ਨੇ ਮੈਨੂੰ ਭੇਜਿਆ ਹੈ ਉਸੇ ਤਰ੍ਹਾਂ ਮਾੜਾ ਇਹ ਕਾਰਜ ਆਪ ਹੀ ਪ੍ਰੇਰ ਕੇ ਕਰਵਾਓ। ਅਰਦਾਸ ਬੇਨਤੀ ਸੁਣ ਕੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਐਸੇ ਕੀਤਾ। ਇਹ ਜਿਹੜਾ ਔਰੰਗਜ਼ੇਬ ਪੁਰਾਣਾ ਜਾਮ ਕਰ ਲੈਂਦਾ ਸੀ, ਦਮਕਸੀ ਕਰਕੇ ਸੂਖਮ ਸਰੀਰ ਅਸੂਲ ਸਰੀਰ ਵਿੱਚੋਂ ਕੱਢ ਕੇ ਰੋਜ਼ ਇਹ ਕਾਬੇ ਦੀ ਯਾਤਰਾ ਕਰਨ ਆਇਆ ਕਰਦਾ, ਉੱਥੇ ਆ ਕੇ ਕਾਬੇ ਵਿੱਚ ਨਮਾਜ਼ ਗੁਜ਼ਾਰਦਾ ਹੁੰਦਾ ਸੀ। ਇੱਧਰੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਘੋੜੇ ਉੱਪਰ ਸਵਾਰ ਹੋ ਕੇ ਉਹ ਕਾਬੇ ਚਲੇ ਗਏ ਨੇ। ਇਹ ਪਰਿਕਰਮਾ ਹੀ ਕਰ ਰਿਹਾ ਸੀ ਤੇ ਗੁਰੂ ਮਹਾਰਾਜ ਨੇ ਸਾਹਮਣੇ ਹੋ ਕੇ ਘੇਰਾ ਇਹਨੂੰ ਪਾ ਲਿਆ, ਕਹਿੰਦੇ ਵੀ ਦਸ ਹੁਣ ਲਾਈਏ ਸੋਧਾ। ਫਿਰ ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੈਨੂੰ ਨਾ ਮਾਰਿਓ, ਮੈਂ ਬਹੁਤ ਭੁੱਲਾਂ ਗਲਤੀਆਂ ਕੀਤੀਆਂ, ਮਾਫ਼ ਕਰ ਦਿਓ। ਮਹਾਰਾਜ ਕਹਿੰਦੇ, ਮਾਰਨਾ ਨੀ ਤੈਨੂੰ ਸ਼ਸਤਰ ਨਾਲ, ਮਾਰਨਾ ਹੋਰ ਢੰਗ ਨਾਲ ਹੀ। ਅਸੀਂ ਵੀ ਤੇਰੇ ਕੋਲ ਆਪਣਾ ਇੱਕ ਮਹਾਨ ਪਿਆਰਾ ਸਿੰਘ ਭੇਜਿਆ ਸੀ, ਉਹਨੂੰ ਕਿੰਨੇ ਮਹੀਨੇ ਉੱਥੇ ਬੈਠਿਆ ਹੋ ਗਿਆ, ਤੂੰ ਖਬਰ ਨਹੀਂ ਲਈ ਤੇਰੇ ਜਿਹੜੇ ਕਾਜੀ ਮੁਲਾਣੇ ਆ, ਅਹਿਲਕਾਰ ਕਿੰਨੇ ਬੇਈਮਾਨ ਹੈ, ਜਾਂ ਹੁਣ ਤੂੰ ਤੈਨੂੰ ਛੱਡ ਦਿੰਦੇ ਹਾਂ, ਜਾ ਕੇ ਉਹਦੀ ਸਾਸ ਮਾਰ, ਜੋ ਕਹਿੰਦਾ ਉਹਨੇ ਕਰ ਲੈ। ਉਸੇ ਵੇਲੇ ਗੁਰੂ ਮਹਾਰਾਜ ਤੋਂ ਮਾਫ਼ੀ ਮੰਗ ਕੇ ਫਿਰ ਇਸਨੇ ਆ ਕੇ ਆਪਣੇ ਕਾਜੀ ਮੁਲਾਣਿਆ ਤੋਂ ਅਹਿਲਕਾਰਾਂ ਤੋਂ ਪੁੱਛ ਕੀਤੀ ਵੀ ਇੱਥੇ ਕੋਈ ਗੁਰੂ ਘਰ ਸਿੰਘ ਵੀ ਹੈ? ਉਹ ਕਹਿੰਦੇ ਕਾਫ਼ੀ ਮਹੀਨੇ ਹੋ ਗਏ ਪਾਤਸ਼ਾਹ, ਕਹਿੰਦੇ ਉਹਨੂੰ ਲਿਆਓ। ਉਸੇ ਵੇਲੇ ਭਾਈ ਦਇਆ ਸਿੰਘ ਜੀ ਜਦੋਂ ਔਰੰਗਜ਼ੇਬ ਦੇ ਸਾਹਮਣੇ ਸਨਮੁਖ ਸਮਕਸ਼ ਗਏ, ਜਾਂਦਿਆਂ ਸਾਰੀ ਇਹਨਾਂ ਨੇ ਬੁਲੰਦ ਆਵਾਜ਼ ਨਾਲ ਕਿਹਾ, ਔਰੰਗਜ਼ੇਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਗੱਜ ਵੱਜ ਕੇ ਫਤਿਹ ਬੁਲਾਈ, ਉਸ ਵੇਲੇ ਕਹਿੰਦਾ ਉਹ ਖਾਲਸਾ ਪੈਦਾ ਹੋ ਗਿਆ? ਕਹਿੰਦੇ ਹਾਂ ਜੀ ਇਹ ਹੋ ਗਿਆ ਹੈ। ਕਹਿੰਦੇ ਤੁਹਾਡੇ ਗੁਰੂ ਨੇ ਬਹੁਤ ਕਾਹਲੀ ਕੀਤੀ ਹੈ, ਮੇਰਾ ਜੇ ਸਮਾਂ ਇੰਦਾ ਹੋਰ ਰਹਿੰਦਾ ਸੀ ਆ। ਤੇ ਉਸ ਵੇਲੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਵੀ ਇਧਰ ਜ਼ੁਲਮ ਦੀ ਤੂੰ ਵੀ ਬੜੀ ਕਾਹਲੀ ਕੀਤੀ, ਬੜੀ ਛੇਤੀ ਅੱਗ ਚੁੱਕ ਲਈ ਹੈ, ਇਸ ਕਰਕੇ ਵੀ ਇਸ ਤੇਰੀ ਛੇਤੀ ਕਰਨ ਨਾਲ ਵਾਲੀ ਅਕਤਾਈ ਕਰਨ ਕਰਕੇ ਗੁਰੂ ਮਹਾਰਾਜ ਨੇ ਵੀ ਛੇਤੀ ਕਰ ਲਈ ਹੈ। ਫਿਰ ਉਸ ਵੇਲੇ ਕਹਿੰਦਾ ਤੁਹਾਡੇ ਗੁਰੂ ਵਿੱਚ ਕਿੰਨੀ ਕੁ ਤਾਕਤ ਹੈ, ਤੁਹਾਡੇ ਵਿੱਚ ਕਿੰਨੀ ਕੁ ਤਾਕਤ ਹੈ? ਫਿਰ ਉਸ ਵੇਲੇ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਵੀ ਗੁਰੂ ਤੁਹਾਡੇ ਅੰਤ ਸ਼ਕਤੀਆਂ ਦਾ ਮਾਲਕ ਹੈ, ਗੁਰੂ ਕੇ ਸਿੰਘ ਵੀ ਬੇਅੰਤ ਸ਼ਕਤੀਆਂ ਦੇ ਮਾਲਕ ਜੋ ਚਾਹੁਣ ਕਰ ਸਕਦੇ ਹੈ, ਗੁਰੂ ਕੇ ਤਾਂ ਕੁੱਕਰਾਂ ਦੇ ਵਿੱਚ ਵੀ ਸ਼ਕਤੀਆਂ ਤਾਕਤਾਂ ਹੈਗੀਆਂ, ਜੋ ਚਾਹੁਣ ਉਹ ਕਰ ਸਕਦੇ ਹੈ। ਕਹਿੰਦਾ ਇਹ ਗੱਲ ਮੈਂ ਕਿਵੇਂ ਮੰਨ ਸਕਦਾ ਵੀ ਗੁਰੂ ਕੇ ਕੁੱਕਰਾਂ ਵਿੱਚ ਵੀ ਤਾਕਤ ਹੋਵੇ? ਉਸ ਵੇਲੇ ਫਿਰ ਭਾਈ ਦਇਆ ਸਿੰਘ ਜੀ, ਇੱਕ ਸ਼ਿਕਾਰੀ ਕਿਸਮ ਦਾ ਕੁੱਤਾ ਸੀਗਾ, ਕਹਿੰਦੇ ਲੈ ਵੀ ਇਹਨੂੰ ਸਾਰੀ ਗੱਲਬਾਤ ਦੱਸਦੇ। ਉਹ ਫਿਰ ਵਲਣ ਦਰ ਆਵਾਜ਼ ਨਾਲ ਬੋਲਿਆ, ਕਹਿਣ ਲੱਗੇ ਉਹ ਕੁੱਤਿਆ ਆ ਜਾ ਸਾਡੇ ਵਿੱਚ, ਬਹੁਤ ਸਮਾਂ ਹੋ ਗਿਆ ਸਾਥੋਂ ਵਿਛੜਿਆ ਹੋਇਆ, ਤੂੰ ਜਿੱਥੇ ਰਹਿ ਕੇ ਬੰਦਿਆਂ ਵਾਲੇ ਤਾਂ ਕੰਮ ਨਹੀਂ ਕੀਤੇ, ਕੁੱਤਿਆਂ ਨੂੰ ਧੋਕਿਆ, ਕੁੱਤੇ ਹੀ ਕੰਮ ਕੀਤੇ, ਤੂੰ ਹੁਣ ਮਨੁੱਖ ਸ਼੍ਰੀ ਵਿੱਚ ਰਹਿਣ ਯੋਗ ਨਹੀਂ ਹੈ, ਤੂੰ ਮਰ ਕੇ ਹੁਣ ਸਾਡੇ ਵਿੱਚ ਕੁੱਤਾ ਬਣ ਕੇ ਆ ਜਾ। ਬਹੁਤ ਫਿਟੇ ਲਾਣਤਾਂ ਪਾਈਆਂ, ਬਹੁਤ ਸ਼ਰਮਿੰਦਤ ਹੋ ਗਿਆ ਹੈ। ਫਿਰ ਭਾਈ ਦਇਆ ਸਿੰਘ ਜੀ ਇਹ ਜਿਹੜਾ ਜ਼ਫਰਨਾਮਾ ਹੈ ਔਰੰਗਜ਼ੇਬ ਨੂੰ ਦੇ ਦਿੱਤਾ ਸੀ, ਇਹਦੇ ਉੱਪਰ ਹੁਣ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਹੋਇਆ ਹੈ। ਉਹ ਫਤਿਹ ਲਫ਼ਜ਼ ਆਪਣੀ ਜ਼ਬਾਨ ਤੋਂ ਨਹੀਂ ਕਹਿੰਦਾ, ਸਰ ਸ੍ਰੀ ਨਿਗਾਹ ਬਹੁਤ ਔਖਾ ਹੋ ਗਿਆ ਸੀ। ਇਸ ਤਰ੍ਹਾਂ ਇਹ 12 ਹਕੈਤਾਂ ਲਿਖੀਆਂ ਗਈਆਂ, ਜਿਨ੍ਹਾਂ ਨੂੰ ਅਖੀਰੀ ਫਿਰ ਜਿਹੜਾ ਇਹ ਪੜ੍ਹਦਿਆਂ ਸਾਰ ਹੀ ਬਹੁਤ ਤਕਲੀਫ ਹੋ ਗਈ ਸੀ, ਉਹ ਦੋਵੇਂ ਹੀ ਪਾਸੇ ਬੰਦ ਹੋ ਗਏ, ਲੈਟਰੀਨ ਵੀ ਆਉਂਦੀ, ਮੁੱਖ ਦੇ ਵੀ ਜੋ ਪਾਉਂਦਾ ਬਾਹਰ ਨਿਕਲਦਾ ਹੈ, ਕੋਈ ਹਜ਼ਮ ਨਹੀਂ ਹੁੰਦਾ ਹੈ, ਬਹੁਤ ਬੁਰਾ ਹਾਲ ਹੋ ਗਿਆ। ਇਹਦੀ ਅਖੀਰ ਇੱਕ ਪੁੱਤਰੀ ਸੀ ਜਿਸਦਾ ਨਾਮ ਦੇਵ ਨਸ਼ਾ ਕਰਕੇ ਲਿਖਿਆ ਹੋਇਆ ਇਤਿਹਾਸ, ਉਸਨੇ ਫਿਰ ਇਸਨੂੰ ਕਿਹਾ, ਪਿਤਾ ਜੀ ਮੈਨੂੰ ਪਤਾ ਚੱਲ ਗਿਆ ਵੀ ਤੂੰ ਸ਼ਰਾਬ ਵਿੱਚ ਬੜਾ ਧਸਵੀ ਹੈ, ਇਹ ਤੂੰ ਆਪਣੇ ਮੁੱਖ ਤੋਂ ਖਾਲਸਾ ਲਫ਼ਜ਼ ਅਤੇ ਫਤਿਹ ਲਫ਼ਜ਼ ਨਹੀਂ ਬੋਲਣਾ ਹੈ, ਜਿੰਨਾ ਚਿਰ ਤੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਨਾ ਕਹਿੰਦਾ, ਉਨਾ ਚਿਰ ਤੇਰੀ ਜਾਨ ਨਹੀਂ ਨਿਕਲਣੀ ਹੈ, ਤੂੰ ਆਪਣੀ ਜ਼ਬਾਨ ਤੋਂ ਕਹਿ ਲੈ। ਕਹਿਣ ਲੱਗਾ ਇਹ ਜ਼ਬਾਨ ਤੋਂ ਖਾਲਸਾ ਨਹੀਂ ਨਿਕਲ ਸਕਦਾ ਹੈ, ਨਾ ਗੁਰੂ ਅਤੇ ਖਾਲਸੇ ਦੀ ਫਤਿਹ ਨਿਕਲ ਸਕਦੀ ਹੈ, ਜੇ ਮੈਂ ਲਫ਼ਜ਼ ਖਾਲਸਾ ਕਹਿ ਦੇਵਾਂਗਾ ਤੇ ਮੈਨੂੰ ਤਾਂ ਕਾਜ਼ੀ ਮੌਲਾਨਿਆਂ ਵੱਲੋਂ ਬੜੀ ਭਾਰੀ ਸਜ਼ਾ ਮਿਲੇਗੀ, ਹੁਣੇ ਉਹ ਫਤਵਾ ਲਾ ਦੇਣਗੇ। ਉਹ ਕੋਲ ਹੀ ਬੈਠੇ ਸੀ, ਕਹਿੰਦੇ ਜੀ ਤੁਸੀਂ ਖਾਲਸਾ ਤਾਂ ਕਹਿ ਤਾ, ਸਜ਼ਾ ਦੇ ਭਾਗੀ ਤਾਂ ਹੋ ਗਏ। ਕਹਿੰਦੇ ਵੀ ਲਾਓ, ਹੱਥ ਜੋੜ ਦਿੱਤੇ। ਫਿਰ ਉਹ ਕਹਿੰਦੇ ਵੀ ਹੁਣ ਕੀ ਲਾਈਏ, ਇਹ ਫਤਵਾ ਤਾਂ ਇਹੀ ਹੈ ਵੀ ਜਿਹੜਾ ਖਾਲਸਾ ਲਫ਼ਜ਼ ਕੇ ਉਹਦੀ ਜ਼ਬਾਨ ਕੱਟ ਦੇਣੀ ਚਾਹੀਦੀ, ਇਹ ਫਤਵੇ ਸਾਡੇ ਲੱਗੇ ਹੋਏ ਆ। ਇੱਧਰ ਹੁਣ ਪਾਤਸ਼ਾਹ ਨੇ ਖਾਲਸਾ ਕਹਿ ਦਿੱਤਾ, ਕਹਿੰਦੇ ਸੋਚੋ ਤੁਸੀਂ। ਅਖੀਰੀ ਕਾਜ਼ੀ ਮੌਲਾਨੇ ਉਹਨਾਂ ਨੇ ਲਿਹਾਜ਼ ਕੀਤਾ, ਕਹਿੰਦੇ ਮਹਾਰਾਜ ਤੁਹਾਡੇ ਵਰਗੀ ਕੋਈ ਮੂਰਤ ਹੋਵੇ, ਉਹਦੇ ਸੋਨੇ ਦੀ ਹੋਵੇ, ਸੋਨੇ ਦੀ ਉਹਦੇ ਵਿੱਚ ਜੀਭ ਲਾ ਦਿੱਤੀ ਜਾਵੇ, ਫਿਰ ਉਹਨੂੰ ਸੋਨੇ ਦੀ ਜੀਭ ਨੂੰ ਕੱਟ ਦਿੱਤਾ ਜਾਵੇ, ਇਉਂ ਤੁਹਾਡਾ ਕਾਰਜ ਪੂਰਾ ਹੋ ਜਾਊਗਾ। ਵੀ ਅਸੀਂ ਜੀਭ ਕੱਟਤੀ ਜੀ, ਜਿਹਨੇ ਖਾਲਸਾ ਕਿਹਾ ਸੀ ਉਹ ਇਸ ਤਰ੍ਹਾਂ ਕਰਾਇਆ ਸੀ। ਬਾ ਇਸ ਤਰ੍ਹਾਂ ਫਿਰ ਦੂਜੀ ਵਾਰ ਉਹ ਇਹਦੀ ਪੁੱਤਰੀ ਪੇਰੇ ਵੀ ਤੂੰ ਕਹਿ ਦੇ ਫਤਿਹ, ਕਹਿ ਦੇ ਖਾਲਸਾ, ਕਹਿੰਦਾ ਇਹ ਨਹੀਂ ਕਹਿਣਾ ਹੈ। ਅਖੀਰ ਉਹ ਸਿਆਣੀ ਸੀ, ਉਹ ਕਹਿਣ ਲੱਗੀ ਪਿਤਾ ਜੀ ਤੂੰ ਸ਼ਰਈਆਂ ਤੋਂ ਡਰਦਾ, ਕਾਜ਼ੀ ਮੌਲਾਨੇ ਤੋਂ ਡਰਦਾ, ਫਤਵੇ ਤੋਂ ਡਰਦਾ, ਇੱਕ ਤਰੀਕਾ ਮੈਂ ਤੈਨੂੰ ਦੱਸ ਰਹੀ ਹਾਂ ਵੀ ਤੂੰ ਓਂ ਕਰ ਲੈ ਵੀ ਮੁੱਖ ਤੋਂ ਤਾਂ ਨਾ ਬੋਲ, ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਕਹਿ, ਕਲਮ ਦੁਆਤ ਲੈ ਕੇ ਕਾਗਜ਼ ਤੇ ਲਿਖ ਦੇ, ਇੰਨੇ ਨਾਲ ਤੇਰਾ ਖਹਿੜਾ ਛੁੱਟ ਜਾਏਗਾ। ਕਹਿੰਦਾ ਹਾਂ ਇਹ ਤਾਂ ਕਰ ਸਕਦਾ ਹੈ। ਹੁਣ ਜਿੰਨਾ ਚਿਰ ਮਨੁੱਖ ਆਪਣੇ ਮੁੱਖ ਤੋਂ ਕੋਈ ਬੋਲੇਗਾ ਨਹੀਂ, ਉਨਾ ਚਿਰ ਲਿਖਿਆ ਨਹੀਂ ਜਾ ਸਕਦਾ, ਉਹ ਅੰਦਰੋਂ ਅੰਦਰੋਂ ਤਾਂ ਬੋਲਿਆ ਹੀ ਜਾਂਦਾ ਨਾ। ਉਹਨੇ ਤਰੀਕਾ ਵਰਤ ਲਿਆ ਪੁੱਤਰੀ ਨੇ, ਫਿਰ ਇਹਨੇ ਜਦੋਂ ਅੱਖਰਾਂ ਨਾਲ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਦੇ ਮੂੰਹ ਤੋਂ ਨਿਕਲੀ ਜਾਣਾ ਸੀ ਅੰਦਰੇ ਅੰਦਰੇ, ਤੇ ਉਹਦੇ ਪ੍ਰਾਣ ਨਿਕਲ ਗਏ ਸਨ। ਇਸ ਤਰ੍ਹਾਂ ਇਹ 12 ਹਕੀਕਤਾਂ ਤੋਂ ਪੰਜ ਤੋਂ ਬਾਅਦ ਜਦੋਂ ਇਹਨੇ ਫਤਿਹ ਬੁਲਾਈ, ਫਿਰ ਇਹਦੇ ਪ੍ਰਾਣ ਲਿਖੇ, ਫਿਰ ਇਹਦਾ ਭੋਗ ਪਿਆ ਸੀ। ਉਹ ਅੱਜ 2 ਹਕੀਕਤਾਂ ਬਾਕੀ ਰਹਿੰਦੀਆਂ, ਉਹਨਾਂ ਦਾ ਭੋਗ ਪਾ ਕੇ ਆਪਾਂ ਸਮਾਪਤੀ ਕਰਨੀ ਹੈ। ਉਹਦੇ ਬਾਅਦ ਆਏ ਹੋਏ ਮਹਾਂਪੁਰਸ਼ਾਂ ਦੇ ਵਿਚਾਰ ਸੁਣਨੇ ਹੈ, ਕਿਉਂਕਿ ਸਮਾਂ ਪਹਿਲਾਂ ਕਾਫੀ ਹੋ ਚੁੱਕਿਆ ਹੈ। ਸੰਖੇਪ ਨਾਲ ਇਹ ਲੰਮਾ ਚੌੜਾ ਜਿਹੜਾ ਪ੍ਰਸੰਗ ਆਪ ਜੀ ਨੇ ਸੁਣਾਇਆ ਗਿਆ ਹੈ। ਲਓ ਅੱਗੇ ਹੁਣ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਜਿਹੜੀ 11ਵੀਂ ਹਕਾਇਤ 11ਵੀਂ ਵਾਰਤਾ ਹੈ, ਜਿਵੇਂ ਔਰੰਗਜ਼ੇਬ ਨੂੰ ਗੁਰੂ ਮਹਾਰਾਜ ਨੇ ਸੰਬੋਧਨ ਕਰਕੇ ਪਿੱਛੇ ਹੋ ਚੁੱਕੇ ਜਿਹੜੇ ਕੋਈ ਸੂਰਬੀਰ ਬਹਾਦਰ ਹੈ ਜਾਂ ਹੋ ਚੁੱਕੇ ਚੱਕਰਵਰਤੀ ਪਾਤਸ਼ਾਹ, ਉਹਨਾਂ ਦੀਆਂ ਕਥਾਵਾਂ ਸੁਣਾਈਆਂ, ਜਿਵੇਂ ਮਾਨ ਧਾਤੇ ਦੀ ਆਪ ਜੀ ਨੇ ਵਾਰਤਾ ਲਿਖ ਕੇ ਭੇਜੀ ਵੀ ਔਰੰਗਜ਼ੇਬ ਦੇਖ ਤੇਰੇ ਨਾਲੋਂ ਇੱਕ ਬਹੁਤ ਵੱਡਾ ਚੱਕਰਵਰਤੀ ਪਾਤਸ਼ਾਹ, ਸੱਪਾਂ ਦੀਪਾਂ ਦਾ ਰਾਜਾ ਮਾਨ ਧਾਤਾ ਹੋਇਆ, ਉਸਦੇ 4 ਪੁੱਤਰ ਸਨ। ਜਿਸ ਵੇਲੇ ਉਹਨੇ ਤਖ਼ਤ ਦੇਣ ਦੀ ਗੱਲ ਵਜ਼ੀਰਾਂ ਨਾਲ ਕੀਤੀ ਤੇ ਉਸ ਵੇਲੇ ਵਜ਼ੀਰਾਂ ਨੇ ਕਹਿ ਦਿੱਤਾ ਹੈ ਮਾਨ ਧਾਤੇ ਰਾਜੇ ਤੇਰੇ ਨਾਲੋਂ ਹੋਰ ਅਕਲਵੰਦ ਕੌਣ ਹੋਣਾ ਹੈ। ਉਸ ਨੇ ਵੀ ਬਹੁਤ ਵੱਡੀ ਸਭਾ ਲਾਈ, 4 ਕੁਰਸੀਆਂ ਸੁਨਹਿਰੇ ਰੰਗ ਦੀਆਂ ਰੱਖੀਆਂ ਸਭਾ ਵਿੱਚ, 4 ਪੁੱਤਰਾਂ ਨੂੰ ਉਹਦੇ 'ਤੇ ਬਿਠਾ ਦਿੱਤਾ। ਫਿਰ ਵੀ ਮਾਨ ਧਾਤੇ ਨੇ ਵੱਡੇ ਪੁੱਤਰ ਨੂੰ 10,000 ਹਾਥੀ ਸੋਨੇ ਨਾਲ ਮੜੇ ਦੇ ਦਿੱਤੇ, ਜਿਹੜਾ ਉਸ ਤੋਂ ਛੋਟਾ ਸੀ ਉਸਨੂੰ 5,00,000 ਘੋੜੇ ਸੋਨੇ ਨਾਲ ਮੜੇ ਹੋਏ ਦੇ ਬਖਸ਼ ਦਿੱਤੇ। ਤੀਸਰਾ ਜਿਹੜਾ ਉਸ ਤੋਂ ਛੋਟਾ ਸੀ ਉਸਨੂੰ 3,00,000 ਜਿਹੜੇ ਉੱਠ ਸੀ ਉਹ ਸੋਨੇ ਨਾਲ ਜੜਤ ਕੀਤੇ ਹੋਏ ਦੇ ਦਿੱਤੇ। ਸਭ ਤੋਂ ਜਿਹੜਾ ਛੋਟਾ ਦਲੀਪ ਸੀ, ਜੋ ਬਹੁਤ ਅਕਲਮੰਦ ਸੀ, ਜਿਸਨੂੰ ਇਹ ਚਾਹੁੰਦਾ ਸੀ ਵੀ ਇਹ ਰਾਜ ਭਾਗ ਦਾ ਮਾਲਕ ਹੋ ਜਾਏਗਾ, ਲਾਇਕ ਹੈ, ਉਹਨੂੰ ਵੀ ਔਰੰਗਜ਼ੇਬ ਉਸ ਮਾਨ ਧਾਤੇ ਰਾਜੇ ਨੇ 1 ਮੂੰਗੀ ਦਾ ਦਾਣਾ ਅਤੇ 1 ਚਣਿਆਂ ਦਾ ਅੱਧਾ ਦਾਣਾ ਦਿੱਤਾ ਸੀ ਅਤੇ ਕਿਹਾ ਵੀ ਇਹ ਪੁੱਤਰ ਇਹਦੇ ਨਾਲ ਤੇਰੀ ਅਕਲ ਹੀ ਪਰਖਣੀ ਹੈ, ਬਾਕੀ ਮੈਂ ਤੈਨੂੰ ਕੁਝ ਨਹੀਂ ਦਿੱਤਾ ਹੈ। ਉਸ ਵੇਲੇ ਵੀ ਦਲੀਪ ਪੁੱਤਰ ਨੇ ਕਹਿ ਦਿੱਤਾ ਪਿਤਾ ਜੀ ਆਹ ਤੁਸੀਂ ਜਿਹੜਾ ਮੈਨੂੰ ਅਨਾਜ ਦੇ ਦਿੱਤਾ ਨਾ, ਇਹਦੇ ਵਿੱਚ ਤਾਂ ਸਭ ਕੁਛ ਹੀ ਦੇ ਦਿੱਤਾ, ਕਿਉਂਕਿ ਜਿੱਥੇ ਅੰਨ ਆ ਗਿਆ ਉੱਥੇ ਇਹ ਸਾਰਾ ਧਨ ਆ ਜਾਂਦਾ, ਜਿੰਨੀ ਦੌਲਤ ਅੰਨ ਵਿੱਚ ਹੀ ਹੈ, ਅੰਨ ਵਿੱਚ ਮਨੁੱਖ ਦੇ ਪ੍ਰਾਣ ਹੈ। ਜਿਵੇਂ ਸਾਰ ਕਿਤਾਬਲੀ ਵਾਲੇ ਨੇ ਲਿਖਿਆ ਪਸ ਧਨ ਅਧਨ ਕਣਕ ਅਰਕ ਧਨ ਸਰਵ ਧਨ ਧਾਨ, ਵੀ ਜਿਹੜਾ ਪਸ਼ੂ ਹੈ ਉਹ ਤਾਂ ਅੱਧਾ ਧਨ ਹੈ। ਹੁਣ 20,000 ਦਾ ਖੜਾ ਫੂਕ ਜੀ ਨਿਕਲ ਜੇ ਕੁਛ ਨਹੀਂ ਮਿਲਦਾ, ਸੋਨਾ ਕਹਿੰਦੇ ਅੱਧਾ ਧਨ ਹੈ, ਕਾਲ ਪੈ ਜੇ ਅੱਧੇ ਕੁ ਮੁੱਲ ਚ ਸੋਨਾ ਦੇ ਵੱਟੇ ਅਨਾਜ ਮਿਲ ਜਾਂਦਾ ਹੈ, ਤੇ ਸਾਰਾ ਜਿਹੜਾ ਧਨ ਉਹ ਤਾਂ ਅੰਨ ਹੈ, ਵੀ ਅੰਨ ਤੂੰ ਦੇ ਦਿੱਤਾ ਮੈਨੂੰ ਪਾਤਸ਼ਾਹ, ਸਾਰੀ ਦੁਨੀਆਂ ਦੀ ਦੌਲਤ ਦੇ ਦਿੱਤੀ ਹੈ, 1.5 ਦਾਣਾ ਦਿੱਤਾ ਹੈ। ਫਿਰ ਆਪਣਾ ਜਿਹੜਾ ਸ਼ਾਹੀ ਮਹਿਲ ਸੀ ਉਹਦੇ ਵਿੱਚ ਇਸਨੇ ਉਹ ਇੱਕ ਜਿਹੜਾ ਦਾਣਾ ਮੂੰਗੀ ਦਾ ਉਹ ਬੀਜ ਦਿੱਤਾ ਹੈ ਤੇ ਦੂਸਰਾ ਜਿਹੜਾ ਅੱਧਾ ਛਣਿਆ ਦਾ ਦਾਣਾ ਸੀ ਉਹ ਕਿਸੇ ਬਾਣੀਏ ਤੋਂ ਉਹਦੇ ਵਜਨ ਦਾ ਸਬੂਤਾ ਛੋਟਾ ਜਿਹਾ ਦਾਣਾ ਲੈ ਲਿਆ ਹੈ, ਉਹ ਧਰਤੀ ਵਿੱਚ ਬੀਜਣਾ ਸ਼ੁਰੂ ਕਰ ਦਿੱਤਾ, ਉਹ ਅੰਨ ਹੋਣਾ ਸ਼ੁਰੂ ਹੋ ਗਿਆ ਹੈ। ਇਹ 10 ਸਾਲ ਤੱਕ ਇਸੇ ਤਰ੍ਹਾਂ ਇਹ ਦੀਪ ਰਾਜਾ ਜਿਉਂ ਅੰਨ ਬੀਜਦਾ ਰਿਹਾ, ਉਸ ਅੰਨ ਦੇ ਬਰਕਤ ਨਾਲ ਮਾਇਆ ਇਕੱਠੀ ਕਰ ਲਈ, ਉਸ ਮਾਇਆ ਦੇ ਨਾਲ ਹੋਰ ਜ਼ਮੀਨ ਖਰੀਦ ਲਈ, ਉਹਦੇ ਵਿੱਚ ਫਿਰ ਅਨਾਜ ਬੀਜਣਾ ਸ਼ੁਰੂ ਕੀਤਾ, ਉਹ ਅੰਨ ਦੇ ਭੰਡਾਰੇ ਵੇਚ ਵੇਚ ਕੇ ਬੇਅੰਤ ਮਾਇਆ ਇਕੱਠੀ ਕਰ ਲਈ। ਉਸ ਮਾਇਆ ਦੇ ਨਾਲ ਫਿਰ ਉਸ ਦਲੀਪ ਨੇ ਜਿਹੜੇ 10,000 ਹਾਥੀ ਵੱਡੇ ਪੁੱਤਰ ਨੂੰ ਦਿੱਤੇ ਸੀ ਉਹ ਵੀ ਖਰੀਦ ਲਏ, ਤੇ ਜਿਹੜੇ 5 ਲੱਖ ਘੋੜੇ ਉਸ ਤੋਂ ਛੋਟੇ ਭਰਾ ਨੂੰ ਦਿੱਤੇ ਸੀ ਇਹਦੇ ਵੱਡੇ ਨੂੰ ਉਹ ਵੀ ਖਰੀਦ ਲਏ, 3 ਲੱਖ ਉੱਠ ਵੀ ਇਹਨੇ ਖਰੀਦ ਲਏ। ਇੱਕ ਮੁੰਗੇਰ ਸ਼ਹਿਰ ਵਸਾ ਦਿੱਤਾ ਇਹ ਮੂੰਗੀ ਦੇ ਦਾਣੇ ਦੀ ਆਮਦਨ ਨਾਲ। ਇੱਕ ਜਿਹੜਾ ਇਹ ਦਾਲ ਸੀ ਚਣਿਆਂ ਦਾ ਦਾਲ ਦਾ ਦਾਣਾ ਸੀ ਇਹਦੀ ਆਮਦਨ ਨਾਲ, ਯਾਨੀ ਇਹਦੀ ਮਾਇਆ ਨਾਲ ਫਿਰ ਇੱਕ ਦਿੱਲੀ ਸ਼ਹਿਰ ਵਿਛਾਇਆ ਜਿਸਦਾ ਨਾਂ ਦਿੱਲੀ ਹੈ। ਇਹ ਦਲੀਪ ਰਾਜੇ ਦਾ ਵੀ ਉਹ ਨਾਂ ਕਰਕੇ ਦਿੱਲੀ ਇਹਦਾ ਹੈ, ਪਰ ਦਲੀਪ ਸ਼ਹਿਰ ਸੀ, ਹੌਲੀ ਹੌਲੀ ਇਹਦਾ ਨਾਂ ਦਿੱਲੀ ਸ਼ਹਿਰ ਪ੍ਰਸਿੱਧ ਹੋਇਆ ਹੋਇਆ। ਜਾਂ ਇਹ ਚਣਿਆਂ ਦਾ ਜਿਹੜਾ ਦਾਲ ਦਾ ਦਾਣਾ ਸੀ ਉਹਦੇ ਕਰਕੇ ਦਾਲ ਤੋਂ ਦਿੱਲੀ ਐਸਾ। ਫਿਰ ਕਹਿੰਦੇ 12 ਸਾਲ ਤੋਂ ਬਾਅਦ ਇਹ ਮਾਨ ਧਾਤੇ ਨੇ ਸਭਾ ਲਾਈ, ਫਿਰ ਉਸੇ ਤਰ੍ਹਾਂ 4 ਪੁੱਤਰਾਂ ਦੀਆਂ ਸੋਨੇ ਦੀਆਂ ਕੁਰਸੀਆਂ ਸਭਾ ਵਿੱਚ ਦਿਖਾਈਆਂ, ਇਕੱਠੇ ਕੀਤੇ, ਪੁੱਛ ਪੜਤਾਲ ਕੀਤੀ, ਦੱਸੋ ਜਿਹੜਾ ਤੁਹਾਨੂੰ ਮੈਂ ਤੁਸੀਂ ਬਖਸ਼ਿਆ ਸੀ ਉਹਦੇ ਵਿੱਚੋਂ ਤੁਹਾਡੇ ਕੋਲ ਹੁਣ ਤੱਕ ਕਿੰਨਾ ਹੈ, ਕਿੰਨਾ ਵਧਾਇਆ ਕਿੰਨਾ ਘਟਾਇਆ ਹੈ। ਜਿਹੜੇ 3 ਪੁੱਤਰ ਹੈ ਉਹ ਕਹਿੰਦੇ ਸਾਡੇ ਕੋਲ ਤਾਂ ਪਿਤਾ ਜੀ ਹੁਣ ਕੱਖ ਨਹੀਂ ਹੈ, ਘੋੜੇ ਵੀ ਹੈ ਨਹੀਂ, ਹਾਥੀ ਵੀ ਹੈ ਨਹੀਂ, ਉੱਠ ਵੀ ਹੈ ਨਹੀਂ, ਕੁਝ ਤਾਂ ਅਸੀਂ ਸ਼ਰਾਬ ਦੇ ਖਵਾਨੇ ਖਾ ਪੀ ਗਏ ਹਾਂ, ਕੁਝ ਅੱਗੇ ਦੇ ਤੇ ਕੋਈ ਜੰਗ ਜੁਦ ਵਿੱਚ ਮਰ ਗਏ, ਹੁਣ ਨਹੀਂ ਕੁਛ ਹੈਗਾ ਹੈ। ਅਖੀਰ ਤੇ ਫਿਰ ਦਲੀਪ ਨੂੰ ਪੁੱਛਿਆ ਵੀ ਆ ਪੁੱਤਰ ਤੈਨੂੰ ਮੈਂ ਸਿਰਫ 1.5 ਦਾਣਾ ਦਿੱਤਾ ਸੀ ਤੇ ਤੂੰ ਦੱਸ ਉਹਦਾ ਕੀ ਵਧਾਇਆ ਕੀ ਘਟਾਇਆ ਹੈ। ਕਹਿਣ ਲੱਗਿਆ ਪਾਤਸ਼ਾਹ ਉਹ 1.5 ਦਾਣੇ ਦਾ ਤਾਂ ਬਹੁਤ ਕੁਛ ਮੈਂ ਬਣਾਇਆ ਹੈ, ਮੇਰੇ ਕੋਲ ਬਹੁਤ ਕੁਛ ਹੈ, ਇੱਥੇ ਬੈਠ ਕੇ ਤਾਂ ਨਹੀਂ ਤੁਸੀਂ ਦੇਖ ਸਕਦੇ ਹੋ, ਜੇ ਤੁਸੀਂ ਦੇਖਣਾ ਨਾ 1.5 ਦਾਣੇ ਦੀ ਆਮਦਨ ਦਾ ਸਾਰਾ ਕੁਛ ਮਾਲ ਧੰਨ, ਫਿਰ ਤਾਂ ਤੁਹਾਨੂੰ ਇੱਥੋਂ ਸਭਾ 'ਚ ਉੱਠਣਾ ਪਏਗਾ। ਉਸ ਵੇਲੇ ਫਿਰ ਪਾਤਸ਼ਾਹ ਨੂੰ ਉਹ 10,000 ਜਿਹੜੇ ਹਾਥੀ ਸੀ ਉਹ ਇੱਕ ਵੇਲੇ 'ਚ ਖੜ੍ਹੇ ਦਿਖਾ ਦਿੱਤੇ, ਕਹਿੰਦੇ ਜੀ ਇਹ ਆਮਦਨ ਹੈ ਦਾਣਿਆਂ ਦੀ। ਫਿਰ ਇਸੇ ਤਰ੍ਹਾਂ ਜਿਹੜੇ 5 ਲੱਖ ਘੋੜੇ ਸੀ ਉਹ ਤਵੇਲਾ ਦਿਖਾਇਆ, ਕਹਿੰਦੇ ਇਹ ਵੀ ਤੁਹਾਡੇ 1.5 ਦਿਵਾਣੇ ਅਵਾਣੇ ਦੀ ਆਮਦਨ ਦਾ ਹੀ ਹੈ ਸੀ ਇਹ ਘੋੜੇ ਨੇ ਖਰੀਦੇ ਹੋਏ। ਆ ਜੀ 1.5 ਦਾਣੇ ਦੀ ਆਮਦਨ ਨਾਲ ਦਿੱਲੀ ਸ਼ਹਿਰ ਵਸਾ ਤਾ ਮੈਂ। ਇਸੇ ਤਰ੍ਹਾਂ ਇੱਕ ਸਾਲ 'ਚ ਮੂੰਗੀ ਦੇ ਦਾਣੇ ਵੀ ਕਹਿੰਦੇ ਨਾਂ ਰੌਸ਼ਨ ਰੱਖਣ ਵਾਸਤੇ ਵੀ ਪਿਤਾ ਨੇ ਦਿੱਤਾ ਸੀ ਮੂੰਗੀ ਦਾ, ਆਹ ਮੁੰਗੇਰ ਸ਼ਹਿਰ ਜਾਂ ਮੂੰਗੀ ਪਟਨ ਸ਼ਹਿਰ ਵਸਾ ਦਿੱਤਾ ਹੈ। ਪਾਤਸ਼ਾਹ ਕਹਿੰਦਾ ਵੀ ਤੂੰ ਮਹਾਨ ਅਕਲਵੰਦ ਹੈ, ਤਖ਼ਤ ਦੇ ਲਾਇਕ ਹੈ, ਪਹਿਲਾਂ ਵੀ ਦਿਸਦਾ ਸੀ, ਲੈ ਵੀ ਤਖ਼ਤ ਤੇ ਬਹਿਸ ਤੇ ਮੈਂ ਹੁਣ ਰਾਜਪਾਲ ਛੱਡ ਕੇ ਪਰਮੇਸ਼ਰ ਦੀ ਦਰਦ ਅਵਸਥਾ ਵਿੱਚ ਆ ਗਿਆ, ਭਗਤੀ ਕਰਦਾ ਹਾਂ। ਇਸ ਤਰ੍ਹਾਂ ਦਲੀਪ ਨੂੰ ਰਾਜ ਦੇ ਕੇ ਤੇ ਮਾਨ ਧਾਤਾ ਮਾਂ ਧਾਤਾ ਗੁਣ ਰਵੈ ਜੇਨ ਚੱਕਰ ਵੈ ਕਹਾਇਓ, ਉਹ ਸਵਈਆਂ ਵਿੱਚ ਬਚਨ ਆਏ। ਔਰੰਗਜ਼ੇਬ ਨੂੰ ਮਹਾਰਾਜ ਨੇ ਸੰਬੋਧਨ ਕਰਦਿਆਂ ਕਿਹਾ ਵੀ ਵੇਖ ਮਾਨ ਧਾਤਾ ਵੀ ਪਾਤਸ਼ਾਹ ਸੀ, ਤੇਰੇ ਨਾਲੋਂ ਵੱਡਾ ਸੀ, ਉਹਦੇ ਪੁੱਤਰਾਂ ਦੀ ਪ੍ਰੇਖ ਕਰਕੇ ਫਿਰ ਉਹਨੇ ਕਿਤੇ ਰਾਜ ਭਾਗ ਦਿੱਤਾ, ਤੂੰ ਵੀ ਆਪਣੇ ਪਿਓ ਨੂੰ ਵੀ ਮਾਰਨ ਵਾਲਾ, ਤੂੰ ਆਪਣੇ ਭਰਾ ਸੁਜਾਮੰਦ ਨੂੰ ਵੀ ਮੌਤ ਘਾਟ ਮਾਰਨ ਵਾਲਾ, ਤੂੰ ਜਿਹੜਾ ਆਪਣਾ ਦੂਜਾ ਮੁਰਾਦ ਬਖਸ਼ ਹੈ ਉਹਨੂੰ ਵੀ ਮਾਰਨ ਵਾਲਾ ਧੋਖੇ ਨਾਲ, ਕਿੱਥੇ ਉਹ ਮਾਨ ਧਾਤਾ ਕਿੱਥੇ ਤੂੰ, ਤੂੰ ਸਾਰੇ ਬਾਪ ਤੇ ਭਰਾਵਾਂ ਨੂੰ ਮਾਰ ਕੇ ਗੱਦੀ ਤੇ ਤਖ਼ਤ ਬੈਠਾ ਹੈ, ਉਹ ਦਲੀਪ ਰਾਜਾ ਜਿਹੜੇ ਆਪਣੀ ਅਕਲਮੰਦੀ ਨਾਲ ਸਿਆਣਪ ਨਾਲ ਦੌਲਤ ਕਮਾ ਕੇ ਪਾਤਸ਼ਾਹ ਨੂੰ ਆਪਣੇ ਪਿਤਾ ਨੂੰ ਖੁਸ਼ ਕਰਕੇ ਤਖ਼ਤੀ ਬਣਿਆ, ਕਿੱਥੇ ਤੂੰ ਕਿੱਥੇ ਹੋ। ਇਸ ਤਰ੍ਹਾਂ ਦੀਆਂ ਜਿਹੜੀਆਂ ਹਕਾਇਤਾਂ ਗੁਰੂ ਮਹਾਰਾਜ ਨੇ ਸੁਣਾਈਆਂ ਸੀ, ਅਜੇ 11ਵੀਂ ਹਕਾਇਤ ਦੇ ਵਿੱਚ ਇੱਕ ਮਹਾਨ ਜਿਹੜੀ ਲੜਕੀ ਸਿਆਣੀ ਹੈ ਉਹਦਾ ਪ੍ਰਸੰਗ ਗੁਰੂ ਕਲਗੀਧਰ ਜੀ ਨੇ ਜਿਹੜੇ ਲਿਖਿਆ ਉਹ ਆ ਰਿਹਾ ਹੈ, ਉਹ ਆਪਾਂ ਸੁਣੀਏ ਜੀ। ਇੱਕ ਓਮਕਾਰ ਵਾਹਿਗੁਰੂ ਜੀ ਕੀ ਫਤਿਹ। ਇੱਕ ਜੋ ਅਦਵੈਤ ਰੂਪ ਪਰਮੇਸ਼ੁਰ ਹੈ, ਓਂਕਾਰ ਜੋ ਮੰਗਲ ਸਰੂਪ ਹੈ, ਸਭ ਦਾ ਪ੍ਰਕਾਸ਼ਕ ਹੈ, ਸਭ ਦੀ ਰੱਖਿਆ ਕਰਨ ਵਾਲਾ ਹੈ, ਸਭ ਦਾ ਅੰਗੀਕਾਰ ਕਰਨ ਵਾਲਾ, ਵਾਹ ਅਚਰਜ ਰੂਪ ਹੈ, ਗੋ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਰੂਪ ਪ੍ਰਕਾਸ਼ ਕਰਨ ਵਾਲਾ, ਐਸਾ ਵਾਹਿਗੁਰੂ ਅਚਰਜ ਸਰੂਪ ਹੈ, ਉਸਦੀ ਹਮੇਸ਼ਾ ਹੀ ਫਤਿਹ ਹੈ। ਉਹਨੂੰ ਜਪਣੇ ਕਰਕੇ ਇਹ ਜੀਵ ਦੀ ਵੀ ਬਾਹਰਲੇ ਬੈਰਿਆਂ ਉੱਪਰ ਵੀ ਫਤਿਹ ਹੋ ਜਾਂਦੀ ਹੈ, ਅਤੇ ਕਾਮ ਕ੍ਰੋਧ ਆਦਿਕ ਜਿਹੜੇ ਬੈਰੀ ਹੈ ਉਹਨਾਂ 'ਤੇ ਵੀ ਇਹ ਜੀਵ ਦੀ ਫਤਿਹ ਹੁੰਦੀ, ਜਿੱਤ ਹੁੰਦੀ ਹੈ। ਇਸ ਤਰ੍ਹਾਂ ਇਹ ਗਿਆਰਵੀਂ ਜਿਹੜੀ ਬਾਰਵੀਂ ਹਕਾਇਤ ਬਾਰਵੀਂ ਵਾਰ ਤੱਕ ਕਥਨ ਕਰਦੇ ਹਨ, ਮੰਗਲਾਚਰਨ ਕਰਕੇ ਮਾਂਡਗਾ ਮੰਗਲ ਕਰੇ। ਹੇ ਪਰਮੇਸ਼ਰ ਵਾਹਿਗੁਰੂ, ਤੂੰ ਹੀ ਤੂੰ ਹੀ ਦਸ ਕੀਰ ਕੀ ਹੱਥ ਫੜਨ ਵਾਲਾ ਹੈ ਸਭ ਦਾ। ਅਸ ਦਾ ਅਰਥ ਹੈ ਦਰਦ ਹੈ ਅੰਦਰ ਹੈ, ਮਾਂਡਗਾ ਦਾ ਅਰਥ ਹੈ ਦੁੱਖਾਂ ਨੇ। ਜਦੋਂ ਮਨੁੱਖ ਦੁੱਖਾਂ ਕਲੇਸ਼ਾਂ ਨਾਲ ਘਿਰਿਆ ਹੋਵੇ, ਦੇਸ਼ ਵਿੱਚ ਘਿਰਿਆ ਹੋਵੇ ਨਾ, ਉਦੋਂ ਇੱਕੋ ਇੱਕ ਪਰਮੇਸ਼ਰ ਤੂੰ ਹੱਥ ਫੜਨ ਵਾਲਾ ਹੈ, ਬਾਂਹ ਪਕੜਨ ਵਾਲਾ ਹੈ। ਨਹੀਂ ਤਾਂ ਬਿਪਤ ਪਰੀ ਸਭ ਹੀ ਸੰਗ ਸ਼ਾਦਤ ਕਹੋ ਉਹਨੇ ਆਵਤ ਨੇੜੇ। ਜਦੋਂ ਮਨੁੱਖ 'ਤੇ ਬਿਪਤਾ ਮੁਸੀਬਤ ਫੇਰੇ, ਫਿਰ ਨਹੀਂ ਕੋਈ ਨੇੜੇ ਆਉਂਦਾ ਹੈ, ਫਿਰ ਤਾਂ ਇੱਕੋ ਇੱਕ ਪਰਮੇਸ਼ਰ ਹੈ। ਇਸ ਕਰਕੇ ਕਹਿ ਰਹੇ ਹੇ ਪਰਮੇਸ਼ਰ ਵਾਹਿਗੁਰੂ, ਦੁੱਖਾਂ ਦੇ ਅੰਦਰ ਇੱਕੋ ਇੱਕ ਦਸਤਗੀਰ ਫੜਨ ਵਾਲਾ ਤੂੰ ਹੈ। ਤੂੰ ਹੀ ਕਾਰਸਾਜ ਅਸਤ ਵਿਚਾਰਗਾ, ਹੇ ਪਰਮੇਸ਼ਰ ਤੂੰ ਹੀ ਕਾਰਸਾਜ ਕੇ ਕੰਮਾਂ ਨੂੰ ਸਵਾਰਨ ਵਾਲਾ ਅਸਤ ਕੀ ਹੈ। ਕਿੰਨਾ ਦੇ ਕੰਮਾਂ ਨੂੰ ਵਿਚਾਰਗਾ, ਜਿਹੜੇ ਗਰੀਬ ਲੋਕ ਹੈ, ਨਿਮਾਣੇ ਲੋਕ ਹੈ, ਵਿਚਾਰੇ ਲੋਕ ਹੈ, ਉਹਨਾਂ ਨੂੰ ਉਹਨਾਂ ਦੇ ਕੰਮਾਂ ਨੂੰ ਤੂੰ ਹੀ ਪਰਮੇਸ਼ਰ ਸਵਾਰਨ ਵਾਲਾ ਹੈ। ਸ਼ਹਿਨ ਸ਼ਾਹੇ ਬਖਸ਼ਿੰਦ ਇਹ ਬੇਨਿਆਜ, ਫਿਰ ਪਰਮੇਸ਼ਰ ਤੂੰ ਸ਼ਹਿਨ ਸ਼ਾਹ ਪਾਤਸ਼ਾਹ ਦਾ ਪਾਤਸ਼ਾਹ ਹੈ, ਫਿਰ ਤੂੰ ਪਾਤਸ਼ਾਹ ਦਾ ਪਾਤਸ਼ਾਹ ਹੋ ਕੇ ਤੂੰ ਬਖਸ਼ਿੰਦ ਵੀ ਔਗਣਾਂ ਨੂੰ ਬਖਸ਼ਣ ਵਾਲਾ ਹੈ, ਮਾਫ਼ ਕਰ ਦੇਣ ਵਾਲਾ ਹੈ, ਫਿਰ ਤੂੰ ਬੇਨਿਆਜ ਹੈ। ਪਾਤਸ਼ਾਹ ਦਾ ਭੇਟਾ ਲੈਂਦੇ ਨੀ ਨਾ, ਡਾਲੀਆਂ ਲੈਂਦੇ, ਤੂੰ ਨੀ ਮੰਗਦਾ, ਤੂੰ ਐਸਾ ਸ਼ਹਿਨ ਸ਼ਾਹ ਪਾਤਸ਼ਾਹ ਹੈ। ਭਾਵਨੀ ਭਗਤ ਪਾਏ ਕੋ ਵੀ ਅਗਰ ਭਾਵ ਰੱਖ ਹੈ, ਭਾਵਨਾ ਨਾਲ ਜੋ ਮਰਜ਼ੀ ਦੇਵੇ, ਉਹੀ ਤੂੰ ਭੇਟਾ ਨਹੀਂ ਮੰਗਦਾ, ਭੇਟਾ ਤੋਂ ਬਿਨਾ ਹੈ। ਜ਼ਮੀਨੋ ਜ਼ਮਾਰਾ ਤੂੰ ਕਾਰਸਾਜ, ਹੇ ਪਰਮੇਸ਼ਰ ਜ਼ਮੀਨੋ ਕੀ ਧਰਤੀ ਤੇ, ਜਮਾਂ ਕੀ ਆਕਾਸ਼ ਤੇ, ਤੂੰ ਹੀ ਜਿੰਨੇ ਜੀਵ ਜੰਤ ਰਹਿੰਦੇ ਉਹਨਾਂ ਦੇ ਕਾਰਸਾਜ ਕੀ ਕੰਮਾਂ ਨੂੰ ਸਵਾਜਣ ਵਾਲਾ ਹੈ, ਕੰਮਾਂ ਨੂੰ ਸਵਾਰਨ ਵਾਲਾ ਹੈ। ਸ਼ਿਕਾਇਤ ਸੁਣੀ ਦੇਵ ਸ਼ਾਹੇ ਕਲਿੰਜਰ, ਹੁਣ ਪਾਤਸ਼ਾਹ ਔਰੰਗਜ਼ੇਬ ਨੂੰ ਸੰਬੋਧਨ ਕਰਕੇ ਕਹਾਣੀ ਸ਼ੁਰੂ ਕਰਦੇ, ਕਹਿੰਦੇ ਬਈ ਪਾਤਸ਼ਾਹ ਔਰੰਗਜ਼ੇਬ, ਹਕਾਇਤ ਸੁਣੀ ਦਮ, ਅਸਾਂ ਨੇ ਇੱਕ ਹਕਾਇਤ ਕੀ ਇੱਕ ਕਹਾਣੀ ਸੁਣੀ ਹੈ, ਇੱਕ ਵਾਰਤਾ ਸੁਣੀ ਹੈ, ਕਿਸ ਦੀ? ਸ਼ਾਹੇ ਕਲਿੰਜਰ, ਇੱਕ ਕਲਿੰਜਰ ਦੇਸ਼ ਦਾ, ਕਲਿੰਜਰ ਸ਼ਹਿਰ ਦਾ ਪਾਤਸ਼ਾਹ ਹੋਇਆ, ਉਹਦੀ ਵੀ ਅਸਾਂ ਕਥਾ ਸੁਣੀ ਹੈ ਅਤੇ ਤੈਨੂੰ ਕਹਾਣੀ ਸੁਣਾਉਣੀ ਹੈ। ਬੁੰਦੇਲਖੰਡ ਇੱਕ ਪਹਾੜੀ ਹੈ, ਜਿਸ ਦੇ ਉਹ ਪਹਾੜੀ ਦੇ ਚੋਟੀ 'ਤੇ ਨੀਲਕੰਠ ਮਹਾਂਦੇਵ ਦਾ ਪ੍ਰਸਿੱਧ ਮੰਦਰ ਬਣਿਆ ਹੋਇਆ, ਜਿਸ ਨੂੰ ਅਜੋਕੇ ਸਮੇਂ ਵਿੱਚ ਜਿਹੜੇ ਲੋਕ ਹੈ ਉਹ ਕੋਟ ਤੀਰਥ ਕਰਕੇ ਕਹਿੰਦੇ ਹਨ। ਇਸ ਜਿਹੜਾ ਬੁੰਦੇਲਖੰਡ ਹੈ ਨਾ, ਇਹਦੀ ਪਹਾੜੀ ਦੀ ਜੜ੍ਹਾਂ ਦੇ ਵਿੱਚ ਇਹ ਕਲਿੰਜਰ ਸ਼ਹਿਰ ਵਸਿਆ ਹੋਇਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਬਈ ਤੈਨੂੰ ਜਿਹੜਾ ਕਲਿੰਜਰ ਦੇਸ਼ ਦਾ ਸ਼ਹਿਰ ਦਾ ਵਾਸੀ ਪਾਤਸ਼ਾਹ ਹੈ, ਉਹਦੀ ਕਹਾਣੀ ਸੁਣੀ ਅਸੀਂ ਤੈਨੂੰ ਸੁਣਾਉਂਦੇ ਹਾਂ। ਉਹ ਮੰਜਰ ਗੁਨਾ ਨੀਦ ਕੇ ਕਰਵਾਇਆ ਜਗ ਕੀ ਇਤਿਆ, ਕਰਵਾਇਆ ਤਿਆ ਜਗ ਕੀ ਇੱਕ ਦੂਰ ਕੀਏ ਦਰਵਾਜ਼ਾ, ਚੌਕੀਏ ਸਦਰਸ ਅੱਜ ਕੀਏ ਨਾਲ, ਕੋਹ ਕੀ ਪਹਾੜ ਦੇ ਸਨ। ਜਿਵੇਂ ਉੱਚਾ ਪਹਾੜ ਹੁੰਦਾ ਹੈ ਨਾ, ਉਸਨੇ ਐਸਾ ਇੱਕ ਦਰਵਾਜ਼ਾ ਤਰਜਾਰ ਕਰਾਇਆ ਕਲਿੰਜਰ ਸ਼ਹਿਰ ਦੇ ਪਾਤਸ਼ਾਹ ਨੇ। ਜਕੇ ਤਿਸਰ ਉਹ ਬੂਦ ਹੁਸਨੁਲ ਜਮਾਲ, ਹਾਂ ਜਕੇ ਤਿਸਰ ਉਹ ਬੂਦ ਹੁਸਨੁਲ ਜਮਾਲ, ਜਕੇ ਕੀ ਇੱਕ, ਤਿਸਰ ਕੀ ਇਹ ਲੜਕਾ, ਉਹ ਕੀ ਉਸਦਾ, ਬੂਦ ਕੀ ਇਹ ਸੀ, ਹੁਸਨ ਕੀ ਇਹ ਪ੍ਰਕਾਸ਼ਮਈ, ਜਮਾਲ ਕੀ ਹੈ ਚਿਹਰੇ ਵਾਲਾ। ਯਾਨੀ ਉਹ ਜਿਹੜਾ ਕਲਿੰਦਰ ਦਾ ਸ਼ਹਿਰ ਦਾ ਪਾਤਸ਼ਾਹ ਹੈ, ਰਾਜਧਾਨੀ ਦਾ ਮਾਲਕ ਪਾਤਸ਼ਾਹ ਹੈ, ਉਹਦਾ ਵੀ ਔਰੰਗਜ਼ੇਬ ਇੱਕ ਬੜਾ ਸੋਹਣਾ ਸੁੰਦਰ ਸਰੂਪ ਵਾਲਾ ਪੁੱਤਰ ਹੈ। ਸਹੀ ਇਹ ਲਾਇਕ ਜਹਾਂ ਬੂਦ ਅਜ ਮੁਲਕ ਮਾਲ, ਕਿ ਜੋ ਲਾਇਕ ਸੀ ਜਹਾਂ ਗੂੰਜ ਕੇ ਸੰਸਾਰ ਦੇ ਅੰਦਰ ਅਜਕੇ ਨਾਲ ਮੁਲਕ ਦੇ ਮਾਲ ਨੂੰ ਸਾਂਭਣ, ਭਾਵ ਇੰਨਾ ਲਾਇਕ ਵੀ ਸਾਰੇ ਮੁਲਕਾਂ ਦਾ ਸਾਜੋ ਸਮਾਨ ਸਾਂਭਣ ਦੀ ਯੋਗ ਸੀ, ਇਹਨੇ ਵੀ ਘਰ ਦਾ ਸਾਜੋ ਸਮਾਨ ਸੰਭਾਲ ਲਏ ਬਾਕੀ ਨਾ, ਵੀ ਐਸਾ ਉਹ ਸੁੰਦਰ ਸਿਆਣਾ ਲੜਕਾ ਸੀ, ਆਪਣਾ ਮਾਲ ਵੀ ਤੇ ਸਾਰੇ ਸੰਸਾਰ ਦਾ ਮਾਲ ਧਨ ਸਾਂਭਣ ਵਾਸਤੇ ਯੋਗ ਸੀ, ਸਿਆਣਾ ਸੀ। ਜਗੇ ਸ਼ਾਹੇ ਉਹ ਜਾਵ ਦੁਖਤਰ ਅਜੋ, ਹਾਂ ਜਗੇ ਸ਼ਾਹ ਉਹ ਜਾਵ ਦੁਖਤਰ ਅਜੋ, ਕਹਿੰਦੇ ਉੱਥੇ ਹੀ ਕਲਿੰਜਰ ਸ਼ਹਿਰ ਦੇ ਵਿੱਚ ਇੱਕ ਸ਼ਾਹੂਕਾਰ ਹੈ ਸੀ, ਉਸ ਜਾਵ ਦਾ ਅਰਥ ਹੈ ਜਗ੍ਹਾ, ਉਸ ਕਲਿੰਜਰ ਸ਼ਹਿਰ ਦੇ ਵਿੱਚ ਇੱਕ ਸ਼ਾਹੂਕਾਰ ਰਹਿੰਦਾ ਸੀ, ਤੇ ਉਸਦੀ ਦਫ਼ਤਰ ਅਜੋ ਉਹਦੇ ਘਰ ਦੇ ਵਿੱਚ, ਦਫ਼ਤਰ ਨੌ ਲੜਕੀ ਦਾ ਬੇਟੀਦਾ ਹੈ, ਉਹਦੇ ਘਰ ਦੇ ਵਿੱਚ ਇੱਕ ਸੁੰਦਰ ਰੂਪ ਲੜਕੀ ਪੈਦਾ ਹੋਈ, ਤੇ ਦੀਗਰ ਨਾ ਜਨ ਬੂਦ ਸਮਨ ਵਰ ਕਜੋ, ਤੇ ਦੀਗਰ ਨਾ ਜਨ ਬੂਦ ਸਮਨ ਵਰ ਕਜੋ, ਤੇ ਜੋ ਦੀਗਰ ਕੀ ਦੂਸਰੀ ਨਾ ਕੀ ਨਹੀਂ ਜਨ ਕੀ ਇਸਤਰੀ ਬੂਦ ਕੀ ਐਸੀ, ਭਾਵ ਜਿਹੜੀ ਸ਼ਾਹੂਕਾਰ ਦੇ ਘਰ ਦੇ ਵਿੱਚ ਲੜਕੀ ਪੈਦਾ ਹੋਈ, ਉਹਦੇ ਵਰਗੀ ਲੜਕੀ ਹੋਰ ਕੋਈ ਸ਼ਹਿਰ ਦੇ ਵਿੱਚ ਸੁੰਦਰ ਹੈ ਨਹੀਂ ਸੀ, ਉਹ ਤਸਵੀਰ ਦਿੱਤੀ ਹੈ ਛਮਨ ਵਰਤ ਜਾਓ, ਕਹਿੰਦੇ ਜਿਵੇਂ ਚਮੇਲੀ ਦਾ ਪੱਤਾ ਬੜਾ ਕੋਮਲ ਹੁੰਦਾ, ਇਸ ਤਰ੍ਹਾਂ ਉਹ ਕੋਮਲ ਸਰੀਰ ਵਾਲੀ ਸੀ। ਵਜਾਂ ਦਫ਼ਤਰ ਸ਼ਾਹੇ ਆਹ ਕਿਸਰ ਸ਼ਾਹ, ਵਜਾਂ ਕਿ ਇਸ ਦੁਖਤ ਕੇ ਲੜਕੀ ਸ਼ਾਹ ਕੀ ਸ਼ਾਹ ਦੀ, ਉਹ ਆਹ ਕਿ ਉਸ ਨੇ ਪਿਸ਼ਰ ਸ਼ਾਹ ਜਿਹੜਾ ਉਹ ਪਾਤਸ਼ਾਹ ਦਾ ਪਿਸ਼ਰ ਕੀ ਇਹ ਪੁੱਤਰ ਸੀ ਉਹਦੇ ਉੱਪਰ ਹੋ ਗਈ, ਉਹ ਅੱਗੇ ਖੋਲ ਕੇ ਕਹਿ ਰਹੇ ਜਾਣੀ ਉਹ ਜਿਹੜਾ ਕਲਿੰਜਰ ਸ਼ਾਹ ਦਾ ਪਾਤਸ਼ਾਹ ਸੀ ਉੱਥੋਂ ਦਾ ਜਿਹੜਾ ਉਸਦਾ ਲੜਕਾ ਹੈ ਸੀ, ਸ਼ੁੱਧ ਅਸੁਖ ਬਰਵੈ ਤੂੰ ਬਰ ਸ਼ਮਸ ਮਹਾ, ਸ਼ੁੱਧ ਕੀ ਹੋ ਗਈ ਅਸਤਾ ਕੀ ਆਸ਼ਕ ਲਟੂ, ਵਰ ਕੀ ਉੱਪਰ ਵਹਿ ਕੀ ਉਸ ਦੇ ਚੋ ਵਰ ਸ਼ਮਸ ਮਹਾ, ਜਿਹੜਾ ਕਹਿੰਦੇ ਸੂਰਜ ਨੂੰ ਵੀ ਕਹਿੰਦੇ ਮਾਤ ਕਹਿੰਦ ਲੜਕਾ ਇਹਨਾਂ ਸ਼ਾਹ ਮਾਰਾ ਬਿਕੁਨ ਬਿਗੋਇਲ ਕੀ ਲੜਕੀ ਨੇ ਕਿਹਾ ਇਹ ਸ਼ਾਹ ਹੇ ਪਾਤਸ਼ਾਹ ਦੇ ਪੁੱਤਰ ਮਾਰਾ ਬਿਕੁਨ ਮੇਰੇ ਤਾਂ ਤੂੰ ਬਿਕੁਨ ਕੀ ਇਹ ਕਰ ਲੈ, ਜਾਣੀ ਪਾਤਸ਼ਾਹ ਦੇ ਪੁੱਤਰ ਨੂੰ ਕਿਹਾ ਲੜਕੀ ਨੇ ਵੀ ਤੂੰ ਮੇਰੇ ਨਾਲ ਸ਼ਾਦੀ ਕਰ ਲੈ, ਮੇਰੇ ਨਾਲ ਵਿਆਹ ਕਰ ਲੈ। ਦਹਿਸ਼ਤ ਕਸੇ ਮਰਦ ਦੀਗਰ ਮਕੁਨ, ਕੇ ਦਾ ਅਰਥ ਹੈ ਜੋ, ਦਹਿਸ਼ਤ ਅਰਥ ਹੈ ਡਰ ਖਾਓ, ਕਸ ਦਾ ਅਰਥ ਕਿਸੇ ਮਰਦ ਕੀ ਹੈ ਮਰਦ ਦਾ, ਦੀਗਰ ਕੀ ਹੈ ਦੂਸਰੇ ਦਾ, ਮੁਕਣ ਕੀ ਹੈ ਮੱਤ ਕਾ, ਭਾਵ ਉਹ ਲੜਕੀ ਨੇ ਕਿਹਾ ਵੀ ਕਿਸੇ ਹੋਰ ਦੂਸਰੇ ਦਾ ਮਤਾ ਕੋਈ ਡਰ ਪੈ ਕਰ, ਉਹ ਡਰ ਪੈ ਤੋਂ ਰਹਿਤ ਹੋ ਕੇ ਮੇਰੇ ਨਾਲ ਤੂੰ ਇਹ ਸੰਬੰਧ ਜੋੜ ਲੈ, ਵਿਆਹ ਕਰਵਾ ਲੈ। ਸੁਨੀਦਮ ਕੇ ਦਰ ਸ਼ਾਹੇ ਹਿੰਦੂ ਸੁਤਾਨ, ਹਾਂ ਇਸ ਤਰ੍ਹਾਂ ਸੁਨੂਦਮ ਕੇ ਦਰ ਸ਼ਾਹੇ ਹਿੰਦੂ ਸੁਤਾਨ, ਉਸੇ ਵੇਲੇ ਲੜਕੀ ਤੋਂ ਸੁਣ ਕੇ, ਫਿਰ ਜਿਹੜਾ ਪਾਤਸ਼ਾਹ ਦਾ ਲੜਕਾ ਸੀ ਉਸਨੇ ਸੁਣ ਕੇ ਉਹਨੂੰ ਕਿਹਾ ਹੈ, ਕਹਿੰਦਾ ਸੁਨੂਦਮ ਕੇ ਦਰਸ਼ਾ ਹਿੰਦੁਸਤਾਨ, ਇਹ ਲੜਕੀ ਮੈਂ ਸੁਣਿਆ ਹੈ ਹਿੰਦੁਸਤਾਨ ਦੇ ਵਿੱਚ ਇਹ ਕਹਿੰਦੇ ਸ਼ਾਹੂਕਾਰ ਸ਼ਾਹ ਹੈ ਪਾਤਸ਼ਾਹ ਹੈ, ਕਿ ਨਾਮੇ ਵਜਾ ਸ਼ੇਰ ਸ਼ਾਹੀ ਵਜਾ, ਉਹ ਹਿੰਦੁਸਤਾਨ ਦੇ ਪਾਤਸ਼ਾਹ ਦਾ ਨਾਮ ਕੀ ਹੈ, ਕਿ ਨਾਮੇ ਵਜਾ ਸ਼ੇਰ ਸ਼ਾਹੀ ਵਜਾ, ਕਿ ਜੋ ਨਾਮੇ ਕੀ ਨਾਮ ਵਜਾ ਕਿ ਉਸਦਾ ਸ਼ੇਰ ਸ਼ਾਹ ਹੈ, ਵਜਾ ਕਿ ਇਸ ਰੀਤੀ ਨਾਮ, ਉਹ ਜਿਹੜਾ ਦਿੱਲੀ ਦਾ ਪਾਤਸ਼ਾਹ ਹੈ ਉਹਦਾ ਨਾਮ ਬਈ ਉਹ ਸ਼ੇਰ ਸ਼ਾਹ ਕਰਕੇ ਹੈ। ਸੁਨਾ ਮਸਤ ਦਸਤੂਰ ਮੁਲਕੇ ਖੁਦਾ, ਇਸ ਤਰ੍ਹਾਂ ਚੁਣਾ ਮਸਤ ਦਸਤੂਰ ਮੁਲਕੇ ਖੁਦਾ, ਐਸਾ ਹੈ ਚੁਣਾ ਐਸਾ ਹੈ ਮਸਤ ਕੀ ਹੈ ਦਸਤੂਰ ਕੀ ਉਸਦਾ ਨਿਯਮ, ਯਾਨੀ ਉਹ ਜਿਹੜਾ ਪਾਤਸ਼ਾਹ ਹੈ ਨਾ ਉਹਦਾ ਐਸਾ ਦਸਤੂਰ ਐਸਾ ਨਿਯਮ ਹੈ ਜੋ ਮੁਲਕੇ ਖੁਦਾ ਜੋ ਮੁਲਕਾਂ ਦਾ ਮਾਲਕ ਹੈ, ਵਾਹ ਦਾਨ ਬੇਗਾਨ ਰੇਜ਼ਦ ਜੁਦਾ, ਹਾਂ ਵਾਹ ਯਕ ਜੋ ਇੱਕ ਵੀ ਦਾਨ ਕੀ ਏ ਦਾਣਾ, ਬੇਗਾਨ ਕੀ ਏ ਬੇਗਾਨਾ, ਰੇਜ ਕੀ ਦੁਲਿਆ ਹੋਵੇ ਯਾਨੀ ਕਿਤੇ ਪਿਆ ਹੋਵੇ ਜੁਦਾ ਵੱਖਰਾ, ਜੇ ਇੱਕ ਦਾਣਾ ਵੀ ਕਿਸੇ ਹੋਰ ਦਾ ਪਿਆ ਨਾ ਡਿੱਗਿਆ ਕਹਿੰਦੇ ਉਹਨੂੰ ਵੱਖਰਾ ਕਰ ਦਿੰਦਾ ਸੀ, ਯਾਨੀ ਆਪਣਾ ਮਾਲ ਧਾਨੀ ਆਪਣੇ ਹੀ ਦਾਣਾ ਸੰਭਾਲਦਾ ਸੀ, ਐਸਾ ਉਹ ਪਾਤਸ਼ਾਹ ਸੀ ਚੰਗੀ ਰੀਤੀ ਵਾਲਾ, ਪਰਾਇਆ ਹੱਕ ਨਹੀਂ ਲੈਂਦਾ ਸੀ। ਬਗੀਰੰਦ ਸ਼ਾਹੀ ਅਵਤਾਦ ਤੁਰਗ। ਇਸ ਤਰ੍ਹਾਂ ਬਗੀਰੰਦ ਸ਼ਾਹੀ ਅਵਤਾਦ ਤੁਰਗ, ਬਗੀਰੰਦ ਕੀ ਹੈ, ਪਕੜ ਕੇ ਬੈਰੀਆਂ ਨੂੰ ਇਸ ਤਰ੍ਹਾਂ ਮਾਰ ਦਿੰਦਾ ਸੀ ਜਿਵੇਂ ਸ਼ਾਹੀ ਨਾ ਬੈਰੀ ਦਾ ਜਸਤ ਨਹੀਂ ਉਲਟਾ ਦਿੰਦਾ, ਜਿਵੇਂ ਬੈਰੀ ਇੱਕ ਬਾਸ ਦੀ ਕਿਸਮ ਦਾ ਪੰਛੀ ਹੈ, ਜਿਵੇਂ ਧੋਕਾ ਬਾਗ ਹੈ, ਬੈਰੀ ਹੈ, ਸਿਕਰੇ ਹੈ, ਜੁਰੜੇ ਹੈ, ਇਹ 12-13 ਕਿਸਮਾਂ ਦੇ ਬਾਜ ਨੇ। ਇੱਥੇ ਕਹਿੰਦੇ ਉਹ ਜਿਵੇਂ ਬਹਿਰੀ ਨਾਮ ਦਾ ਪੰਛੀ ਹੋਰ ਬਿਹਤਾਰ ਪੰਛੀਆਂ ਨੂੰ ਉਲਟਾ ਦਿੰਦਾ, ਪਹੁੰਚਾ ਦਿੰਦਾ ਹੈ, ਮਾਰ ਦਿੰਦਾ ਹੈ, ਇਸ ਤਰ੍ਹਾਂ ਹੈ ਸ਼ੀਸ ਹੈ ਬਹਾਦਰ। ਨਾ ਪੇਸ਼ੇ ਗੁਰੇ ਦਰ ਜੋ ਅੱਜ ਬਾਜ ਮੁਰਗ, ਜਾਂ ਕਹਿੰਦੇ ਬਾ ਪੇਸ਼ੇ, ਐਸੇ ਉਹਦੇ ਅੱਗੇ ਦਪੇਸ਼ੇ ਉਸਦੇ ਅੱਗੇ ਬੈਰੀ ਦੇ ਗੁਰੇਜਦ ਕੀ ਦੌੜਦੇ ਸਨ, ਕਿਉਂਕਿ ਜੈਸੇ ਅੱਜ ਕੀ ਹੈ ਤੋਂ ਬਾਜ ਕੀ ਹੈ ਬਾਜ ਮੁਰਗ ਕੀ ਹੈ ਮੁਰਗੇ ਕੁੱਕੜ। ਉਸ ਪਾਤਸ਼ਾਹ ਦੇ ਅੱਗੇ ਕਹਿੰਦੇ ਬੈਰੀ ਇਉਂ ਦੌੜਦੇ ਸੀ ਜਿਵੇਂ ਬਾਜ ਦੇ ਅੱਗੇ ਕਹਿੰਦੇ ਕੁੱਕੜ ਜਾਂ ਪੰਛੀ ਭੱਜ ਜਾਂਦੇ ਨੇ। ਬਗੀਰਦ ਅਜੋ ਹਰਦੋ ਅਸਤੇ ਕਲਾ, ਹਾਂ ਬਗੀਰਦ ਕੀ ਹੈ ਲਏ ਸਨ ਅੱਜ ਕੀ ਉਸ ਸ਼ੇਰ ਸ਼ਾਹ ਨੇ, ਹਰਦ ਕੀ ਹੈ ਦੋਨੋਂ ਅਸਤੇ ਕੀ ਘੋੜੇ, ਕਲਾ ਕੀ ਹੈ ਬੜੀ ਕੀਮਤ ਦੇ, ਯਾਨੀ ਇੱਕ ਸੁਦਾਗਰ ਦੇ ਪਾਸੋਂ ਉਸ ਸ਼ੇਰ ਸ਼ਾਹ ਪਾਤਸ਼ਾਹ ਨੇ ਇੱਕ ਦੋ ਘੋੜੇ ਜੋ ਬਹੁਤ ਕੀਮਤ ਦੇ ਉਹ ਮੁੱਲ ਖਰੀਦ ਲਏ ਸਨ। ਤੇ ਮੁਲਕ ਰਾਕਸ਼ ਦਿਆਮਦ ਅਦਾ, ਤੇ ਜੋ ਮੁਲਕ ਕੀ ਮੁਲਕ ਰਾਕਸ਼ੀ ਅਰਾਕ ਵਿੱਚ ਦਿਆਮਦ ਕੀ ਲਿਆਂਦੇ ਸਨ ਅਜਾ ਕਿ ਉਹ ਸੁਦਾਗਰ ਨੇ, ਜਿਹੜੇ ਆ ਦੋ ਘੋੜੇ ਉਹ ਸੁਦਾਗਰ ਨੇ ਕਹਿੰਦੇ ਅਰਾਕ ਵਿੱਚੋਂ ਖਰੀਦ ਕੇ ਲਿਆਂਦੇ ਸਨ। ਬੇਬਖਸ਼ੀਦ ਉਹ ਰਾ ਬਸੇ ਜ਼ਰ ਦੋ ਫੀਲ, ਬੇਬਖਸ਼ੀ ਜੋ ਬਖਸ਼ ਦੇ ਦਿੱਤੇ ਬਖਸ਼ ਦਿੱਤੇ ਉਹ ਰਾ ਕਿ ਉਸ ਤਾਈ ਬਸੇ ਕੀ ਹੈ ਬਹੁਤੇ ਜਰ ਦੋ ਫੀਲ, ਜਰ ਦਾ ਅਰਥ ਹੈ ਧਨ, ਦੋ ਫੀਲ ਦੋ ਲੱਦੇ ਹੋਏ ਫੀਲ ਹਾਥੀ, ਯਾਨੀ ਦੋ ਹਾਥੀ ਧੰਦੇ ਲੱਦੇ ਹੋਏ ਉਸ ਸੁਦਾਗਰ ਨੂੰ ਦੋ ਘੋੜਿਆਂ ਦੇ ਇਵਜ ਵਿੱਚ ਉਹ ਪਾਤਸ਼ਾਹ ਨੇ ਦੇ ਦਿੱਤੇ। ਕੇ ਬੇਰੂ ਬਿਆਵਰਦ ਦਰਿਆਏ ਨੀਲ, ਇਹਦਾ ਅਰਥ ਹੈ ਜੋ ਬੇਰੂ ਨੂੰ ਅਰਥ ਹੈ ਬਾਹਰ, ਬਿਆਵਰਦ ਪਕੜ ਕੇ ਲਿਆਂਦੇ ਦਰਿਆਏ ਕੀ ਹੈ ਦਰਿਆ ਦੇ ਵਿੱਚੋਂ ਨੀਲ ਨੀਲੇ ਤੋਂ, ਨੀਲੇ ਦਰਿਆ ਦੇ ਵਿੱਚੋਂ ਉਹਨੇ ਕਹਿੰਦੇ ਪਾਰ ਕਰਕੇ ਦੋ ਘੋੜੇ ਲਿਆਂਦੇ ਸਨ ਸੁਦਾਗਰ ਨੇ ਜਿਹੜੇ ਸ਼ੇਰ ਸ਼ਾਹ ਪਾਤਸ਼ਾਹ ਨੂੰ ਦਿੱਤੇ ਸਨ। ਯਕੇ ਨਾਮ ਸੁਰਾ ਯਕੇ ਨਾਮ ਰਾਹੋ ਸੁਰਾਹੋ ਦਿਗਰ, ਹਾਂ ਯਕੇ ਨਾਮ ਰਾਹੋ ਸੁਰਾਹੋ ਦਿਗਰ, ਯਕੇ ਇੱਕ ਘੋੜੇ ਦਾ ਨਾਮ ਰਾਹੋ ਕਰਕੇ ਸੀ ਤੇ ਦਿਗਰ ਕੇ ਦੂਸਰੇ ਦਾ ਨਾਮ ਸੀ ਸੁਰਾਹੋ ਕਰਕੇ। ਜੋ ਆਹੂ ਕਲਾ ਭਾਏ ਅਜ਼ੀਮੇ ਦੋ ਨਰ, ਜੋ ਸੁਦਰਸ ਆਹੂ ਹਰਨਾ ਦੇ ਕਲਾ ਕੀ ਵੱਡੀਆਂ ਪਾਏ ਅਜ਼ੀਮ ਦੋ ਨਰ, ਬੜੀ ਕੀਮਤ ਦੇ ਸਨ। ਇਸ ਤਰ੍ਹਾਂ ਕਹਿੰਦੇ ਉਹ ਜਿਵੇਂ ਕੋਈ ਪੰਛੀ ਪੰਛੀ ਪਹਿਲਾਂ ਪਾਉਂਦਾ ਜਾਂਦਾ, ਇਸ ਤਰ੍ਹਾਂ ਕਹਿੰਦੇ ਜੋ ਚੱਲਦੇ ਸੀ ਪੰਛੀਆਂ ਨੂੰ ਪਹਿਲਾਂ ਪਾਉਂਦੇ ਜਾਂਦੇ ਸਨ। ਅਗਰ ਅਸਤ ਹਰ ਦੋ ਅਦਾ ਮੇਦ ਹਦ, ਇਸ ਤਰ੍ਹਾਂ ਜੋ ਆਹੂ ਕਲਾ ਪਾਏ ਜੀਵੇਂ ਦੋ ਨਰ, ਜੋ ਕਿ ਇਸ ਦਰਸ ਹਰਨਾ ਦੇ ਕਲਾ ਕੀ ਵੱਡੀਆਂ ਪਾਏ ਪਾਉਂਦੇ ਸਨ। ਅਗਰ ਅਸਤ ਹਰ ਦੋ ਅਜਾਮੇ ਦੇਹਨ, ਅਗਰ ਜੇਕਰ ਅਸ ਪੀਏ ਘੋੜੇ ਹਰ ਦੋ ਪੀਏ ਦੋਨੋਂ ਅਜਾ ਕੀਏ ਉਹ ਮੈਂ ਕੀ ਮੈਨੂੰ ਲਿਆ ਕੇ ਦੇਹਦ ਕੀਏ ਦੇ ਦੇਵੇ, ਯਾਨੀ ਉਹ ਜਿਹੜਾ ਉਹ ਕਲੰਜਰ ਦੇਸ਼ ਦੇ ਪਾਤਸ਼ਾਹ ਦਾ ਪੁੱਤਰ ਹੈ ਨਾ, ਉਸਨੇ ਉਹ ਜਿਹੜਾ ਸ਼ਾਹੂਕਾਰ ਦੀ ਲੜਕੀ ਹੈ ਉਸਨੂੰ ਇਉਂ ਵੰਗਾਰ ਕੇ ਕਿਹਾ ਵੀ ਜਿਹੜਾ ਹਿੰਦੁਸਤਾਨ ਦਾ ਸ਼ੇਰ ਸ਼ਾਹ ਰਾਜਾ ਹੈ ਉਹਦੇ ਕੋਲ ਦੋ ਕੀਮਤੀ ਘੋੜੇ ਨੇ, ਜੇ ਉਹ ਤੂੰ ਮੈਨੂੰ ਲਿਆ ਕੇ ਦੇ ਰਹੇ ਨੇ। ਵਜਾ ਪਾਸ ਪੁਰਾ ਖਾਨਾ ਬਾਨੂ ਕੁਨਦ, ਵਜਾ ਕੀ ਉਸ ਤੋਂ ਪਿੱਛੋਂ ਪਸ ਕੀ ਪਿੱਛੋਂ ਤੁਰਾ ਕੀ ਤੇਰੇ ਤਾਈ ਖਾਨਾ ਕੀ ਆਪਣੇ ਘਰ ਦੀ ਬਾਨੂ ਕੀ ਇਸਤਰੀ ਕੁਨਦ ਕੀ ਇਹ ਕਰ ਲਵਾਂਗਾ। ਆ ਉਸ ਪਾਤਸ਼ਾਹ ਦੇ ਪੁੱਤਰ ਨੇ ਉਹ ਲੜਕੀ ਨੂੰ ਇਸਤਰੀ ਨੂੰ ਵੰਗਾਰ ਕੇ ਕਿਹਾ ਵੀ ਉਹ ਜਿਹੜਾ ਹਿੰਦੁਸਤਾਨ ਦਾ ਰਾਜਾ ਸ਼ੇਰ ਸ਼ਾਹ ਹੈ ਉਹਦੇ ਤਵੇਲੇ ਵਿੱਚ ਦੋ ਕੀਮਤੀ ਘੋੜੇ ਖੜੋਤੇ ਹੈ, ਜੇ ਉਹ ਤੂੰ ਮੈਨੂੰ ਲਿਆ ਕੇ ਦੇ ਦੇ ਬਹਾਦਰੀ ਨਾਲ ਤੇ ਫਿਰ ਮੈਂ ਤੇਰੇ ਨਾਲ ਸ਼ਾਦੀ ਕਰ ਸਕਦਾ। ਸੁਨੀਰ ਈ ਸੁਖ ਨੂੰ ਰਾਹ ਹਮੀ ਸ਼ੁੱਧ ਰਵਾਂ, ਹਾਂ ਸੁਨੀਰ ਈ ਸੁਖ ਨਾ ਰਾਹ ਹਮੀ ਸ਼ੁੱਧ ਰਵਾਂ, ਸੁਨੀਲ ਕੀ ਹੈ ਸੁਣ ਕਰਕੇ, ਈ ਇਸ ਸੁਖਨ ਕੀ ਹੈ ਬਚਨ, ਰਾਹ ਕੀ ਹੈ ਤਾਈ, ਹਮੀ ਕੀ ਹੈ ਧੀ, ਸ਼ੁੱਧ ਕੀ ਹੈ ਹੋਈ, ਰਵਾ ਕੀ ਹੈ ਰਵਾਨਾ। ਇਸ ਤਰ੍ਹਾਂ ਦੇ ਬਚਨ ਨੂੰ ਲੜਕੀ ਸੁਣ ਕੇ ਉਸੇ ਵੇਲੇ ਕਹਿੰਦੇ ਹਿੰਦੁਸਤਾਨ ਦੇ ਰਾਜੇ ਵੱਲ ਨੂੰ, ਜਾਣੀ ਇੱਧਰ ਦਿੱਲੀ ਵੱਲ ਨੂੰ ਰਵਾਨਾ ਹੋ ਗਏ। ਬਿਆਮਦ ਵਾ ਸ਼ਹਿਰ ਸਾਹ ਹਿੰਦੁਸਤਾਨ। ਹਾਂ, ਬਿਆਮਦ ਕੀ ਆ ਗਈ, ਬਾਕੀ ਹੈ ਵਿੱਚ ਸ਼ਹਿਰ ਪਾਤਸ਼ਾਹ ਦੇ ਹਿੰਦੁਸਤਾਨ ਦੇ, ਜਿੱਥੇ ਸ਼ੇਰ ਸ਼ਾਹ ਰਹਿੰਦਾ ਸੀ ਹਿੰਦੁਸਤਾਨ ਵਿੱਚ, ਉੱਥੇ ਉਹ ਲੜਕੀ ਚੱਲ ਕੇ ਆ ਗਏ। ਨਿਸ਼ਸਤੰਦ ਬਾਰ ਰੋਦ ਗਮਨਾ ਲਭ ਆਬ। ਹਾਂ, ਨਿਸੰਦ ਕੀ ਹੈ ਉਹ ਬੈਠ ਗਈ ਬਰਕੀ ਉੱਪਰ, ਰੋਦ ਕੀ ਹੈ ਦਰਿਆ, ਜਮਨਾ ਦਰਿਆ ਦੇ ਉੱਪਰ ਬੈਠ ਗਈ, ਲਭ ਕੀ ਹੈ ਕਿਨਾਰੇ, ਆਬ ਕੀ ਹੈ ਪਾਣੀ ਦੇ। ਇਸ ਤਰ੍ਹਾਂ ਕਹਿੰਦੇ ਜਮਨਾ ਦੇ ਕਿਨਾਰੇ ਦੇ ਜਿੱਥੇ ਪਾਣੀ ਵਗ ਰਿਹਾ, ਉੱਥੇ ਉਹ ਲੜਕੀ ਆ ਕੇ ਬੈਠ ਗਈ ਸੀ। ਬੁਰਦੰਦ ਬਦ ਹੈ ਖੁਰਦੰਦ ਕਬਾਬ। ਇਸ ਤਰ੍ਹਾਂ ਬੁਰਦੰਦ ਲੈ ਗਈ ਆਪਣੇ ਪਾਸ, ਬਾਦਾ ਕੀ ਜਿਹੜੇ ਸ਼ਰਾਬ ਦੇ ਪਿਆਲੇ, ਗੁਰਦੰਦ ਕੀ ਖਾਵਣ ਲਈ ਕਬਾਬ ਆ ਲੈ ਕਰ। ਪਸੇ ਦੋ ਬਰਾਮਦ ਸ਼ਬੇ ਤੂੰ ਸ਼ਾਹ। ਪਸੇ ਕੀ ਹੈ ਪਹਿਰ, ਦੋ ਬਰਾਮਦ ਆ ਗਈ, ਸ਼ਬ ਤੂੰ ਕੀ ਹੈ ਰਾਤ, ਜਦੋਂ ਸ਼ਾਹ ਕੀ ਹੈ ਕਾਲੀ। ਜਿਸ ਵੇਲੇ ਕਹਿੰਦੇ ਦੋ ਪਹਿਰ ਰਾਤ ਐਨ ਕਾਲੀ ਸ਼ਾਹ ਆ ਗਈ, ਜਾਣੀ ਦੋ ਪਹਿਰ ਰਾਤ ਧੁੱਪ ਹਨੇਰੀ ਬੀਤ ਗਈ। ਰਵਾਂ ਕਰ ਆਵਸ ਬਸੇ ਪੁਸ਼ਤ ਕਹਾ। ਉਸ ਵੇਲੇ ਲੜਕੀ ਨੇ ਕਹਿੰਦੇ ਜਮਨਾ ਦੇ ਕਿਨਾਰੇ ਰਵਾਂ ਕਰ ਰਵਾਨਾ ਕੀਤੇ, ਉਹ ਆਵਸ ਕੀ ਹੈ ਪਾਣੀ ਦੇ ਵਿੱਚ, ਵਸੇ ਕੀ ਬਹੁਤੇ ਪੁਸ਼ਤ ਕਹਾ, ਪੁਸ਼ਤ ਕੀ ਹੈ ਪੂਲੇ, ਕਾ ਕੀ ਕਾਹੀ ਦੇ ਘਾਹ ਦੇ ਬੂਟੇ ਜਿਹੜੇ ਪੂਲੇ ਹੈ ਉਹਨਾਂ ਦੇ ਚਿਰਾਗ ਦੇ ਰੱਖ ਰੱਖ ਕੇ, ਇਸ ਤਰ੍ਹਾਂ ਉਹਨਾਂ ਨੂੰ ਕਹਿੰਦੇ ਜਮਨਾ ਦੇ ਵਿੱਚ ਉਗਾ ਦਿੱਤਾ, ਚੁੰਚਲਾ ਦਿੱਤਾ ਹੈ। ਵਧੀ ਦੰਦ ਓਰਾ ਵਸੇ ਪਾਸਬਾ। ਵੀ ਦੰਦ ਕੀ ਹੈ ਤੱਕਿਆ, ਓਰਾ ਕੀ ਉਹਨਾਂ ਤਾਂ, ਵਸੇ ਕੀ ਹੈ ਬਹੁਤੇ, ਪਾਸਬਾ ਕੀ ਹੈ ਪਹਿਰੇਦਾਰਾਂ ਨੇ। ਇਸ ਤਰ੍ਹਾਂ ਜਦ ਇਹ ਬਹੁਤੇ ਪਹਿਰੇਦਾਰਾਂ ਨੇ, ਉਹ ਬਹੁਤੇ ਕੂੜਿਆਂ ਉੱਪਰ ਦੀਵੇ ਦੇ ਚਿਰਾਗ ਦੇ ਜਗਦੇ, ਮਸਾਲਾਂ ਜਗਦੀਆਂ ਆਈਆਂ, ਤੇ ਦੇਖਿਆ ਉਹ ਸ਼ੇਰਸ਼ਾਹ ਪਾਤਸ਼ਾਹ ਦੇ ਪਹਿਰੇਦਾਰਾਂ ਨੇ। ਬਾਤੁੰਦੀ ਦਰਿਆਵੰਦ ਬਾ ਤਾਬਸ਼ ਹੋਵਾ। ਬਾਤੁੰਦੀ ਉਸੇ ਵੇਲੇ ਕੀਤੇ ਜੀ ਦੇ ਵਿੱਚ ਦਰਾਮਦ ਕੀ ਆ ਕੇ, ਬਤਾਸ ਕੀ ਚਮਕੇ ਗੁੱਸੇ ਵਿੱਚ ਹੋਵਾ ਕੀ ਹੈ ਉਹ ਪਹਿਰੇਦਾਰ ਕਹਿੰਦੇ ਉਹ ਕੂੜਿਆਂ ਦੇ ਉੱਪਰ ਜਿਹੜੇ ਚਿਰਾਗ ਹੈ ਨਾ, ਮਸਾਲਾ ਜੰਗਦੀਆਂ ਦੇਖ ਕੇ ਚਮਕ ਉੱਠੇ ਗੁੱਸੇ ਵਿੱਚ ਆ ਗਿਆ, ਵੀ ਇਹ ਤਾਂ ਬਹੁਤ ਭਾਰੀ, ਜਮਨਾ ਦੇ ਕਿਨਾਰੇ ਰਾਹੀਂ ਕੋਈ ਬੈਰੀ ਦੀ ਫੌਜ ਆ ਰਹੀ ਹੈ। ਬਸੇ ਬਰਵੈ ਬੰਦੂਕ ਬਾਰਾਂ ਕੁਨਦ। ਉਸੇ ਵੇਲੇ ਬਸੇ ਕੀ ਬਹੁਤ ਹੀ ਬਰਕੀ ਉੱਪਰ ਬਹਿ ਕੇ ਉਹਨਾਂ ਦੇ ਬੰਦੂਕਾਂ ਨੂੰ ਦੀ ਬਾਰਾਂ ਕੀ ਬਾਰਿਸ਼ ਕੁਨਦ ਕੀ ਕੀਤੀ। ਉਹ ਪਹਿਰੇਦਾਰਾਂ ਨੇ ਉਸੇ ਵੇਲੇ ਕੂੜਿਆਂ ਦੇ ਉੱਪਰ ਜਿਹੜੀਆਂ ਮਸਾਲਾਂ ਰੱਖੀਆਂ ਉਧਰ ਦੇ ਨਿਸ਼ਾਨੇ ਲੈ ਕੇ ਤੇ ਫੈਰ ਕਰਨੇ ਸ਼ੁਰੂ ਕਰ ਦਿੱਤੇ। ਜੋ ਬਾ ਬਰਕ ਅਬਰਸ਼ ਬਹਾਰਾਂ ਕੁਨਦ। ਕਿਉਂਕਿ ਇਹ ਜਿਵੇਂ ਬਾ ਕੀ ਹੈ ਸਮੇਤ, ਬਾਰਕ ਕੀ ਹੈ ਬਿਜਲੀ ਦੇ, ਅਬਰਸ ਕੀ ਹੈ ਬੱਦਲ, ਬਹਾਰਾਂ ਕੀ ਹੈ ਵਰਸ਼ਾ, ਕੁੰਦ ਕੀ ਹੈ ਕਰਦੇ ਨੇ। ਜਿਸ ਤਰ੍ਹਾਂ ਕਹਿੰਦੇ ਆਕਾਸ਼ ਵਿੱਚੋਂ ਬੱਦਲ ਬਾਰਿਸ਼ ਕਰਦੇ ਨੇ, ਇਸ ਤਰ੍ਹਾਂ ਕਹਿੰਦੇ ਸੂਰਬੀਰਾਂ ਦੀਆਂ ਗੋਲੀਆਂ ਨੇ ਬਾਰਿਸ਼ ਕਰ ਦਿੱਤੀ ਹੈ ਪਹਿਰੇਦਾਰ। ਹਮੀ ਵਦ ਹੈ ਕਰਦੰਦ ਦੋ ਸੇ ਚਾਰ ਬਾਰ। ਹਮੀ ਕੀ ਹੈ ਧੀ, ਵਜੇ ਕੀ ਰੀਤੀ ਨਾਲ, ਤੇ ਕਰਦੰਦ ਕੀ ਹੈ ਕੀਤੀ, ਦੋ ਸੇ ਚਾਰ ਬਾਰ, ਦੋ ਵਾਰੀ ਜਾਂ ਸੈਦਾਰ ਸੇ ਤਿੰਨ ਵਾਰੀ, ਚਾਰਦਾਰ ਚਾਰ ਵਾਰੀ, ਜਾਣੀ ਤਿੰਨ ਚਾਰ ਪੰਜ ਹੋ ਗਏ ਤੇ ਅੱਗੇ ਚਾਰ ਹੋ ਗਏ, ਨੌ ਵਾਰੀ। ਨੌ ਵਾਰੀ ਉਹਨਾਂ ਨੇ ਪਹਿਰੇਦਾਰਾਂ ਨੇ ਇਸ ਤਰ੍ਹਾਂ ਕਹਿੰਦੇ ਉਹ ਜਿਹੜੇ ਕੂਲੇ ਆ ਰਹੇ ਨਾ, ਜਿਨ੍ਹਾਂ ਤੇ ਮਸਾਲਾ ਰੱਖੀਆਂ, ਉੱਥੇ ਗੋਲੀਆਂ ਦੀ ਬਾਰਿਸ਼ ਕੀਤੀ। ਹਮ ਆਖਰ ਕੁੰਦ ਖਾਬ ਖੁਪਤ ਅਖਤਿਆਰ। ਹਮ ਕੀ ਹੈ ਧੀ, ਆਖਰ ਕੀ ਅਖੀਰ, ਮੁਕੁੰਦ ਕੀ ਹੈ ਕੀਤੀ, ਖਾਬ ਕੀ ਹੈ ਸੁਪਨ ਅਵਸਥਾ, ਖੁਪਤੇ ਕੀ ਅਖਤਿਆਰ ਕੀ ਅੰਗੀਕਾਰ। ਅਖੀਰੀ ਉਹ ਗੋਲੀਆਂ ਚਲਾਉਂਦੇ ਚਾਹੁੰਦੇ ਜਿਹੜੇ ਸੂਰਬੀਰ ਪਹਿਰੇਦਾਰ ਹੰਭ ਗਏ, ਫਿਰ ਉਹਨਾਂ ਨੂੰ ਕਹਿੰਦੇ ਸੁਪਨ ਅਵਸਥਾ ਆ ਗਈ, ਜਾਣੀ ਉਹਨਾਂ ਨੇ ਸੌਣ ਦੀ ਤਿਆਰੀ ਕੀਤੀ, ਸੌ ਗਏ ਲੰਮੀਆਂ ਤਾਣ ਕੇ। ਵਿਦਾਨਦ ਕੇ ਖੁਫਤ ਹੈ ਸਵਦ ਪਾਸਬਾ। ਹਾਂ, ਵਿਦਾਨਕ ਹੀ ਜਾਣ ਲਿਆ, ਜਾਣੀ ਉਸ ਵੇਲੇ ਜਾਣ ਲਿਆ ਉਸ ਲੜਕੀ ਨੇ ਕਿ ਖੁਫਤ ਹੈ ਸਵਦ ਪਾਸਬਾ, ਪਹਿਰੇਦਾਰ ਸਵਦ ਕੀ ਹੈ, ਖੁਫਤਾ ਕੀ ਹੈ, ਸੌ ਗਏ। ਲੜਕੀ ਨੇ ਸਮਝ ਲਿਆ ਵੀ ਹੁਣ ਲੰਮੀਆਂ ਤਾਣ ਕੇ ਪਹਿਰੇਦਾਰ ਸੌ ਗਏ ਨੇ। ਬਾਪਾ ਮੁਰਦ ਸ਼ੁਦ ਹਮਚੂ ਜ਼ਖਮੇ ਯਲਾਂ ਹਾਂ ਬਾਪਾ ਕਹਿੰਦੇ ਸੁਧਾਰਿਸ ਮੁਰਦ ਕੀ ਮੁਰਦਿਆਂ ਦੇ ਸ਼ੁਦ ਕੀ ਹੋ ਗਏ ਹਮ ਵੀ ਚੋ ਸੁਧਾਰਿਸ ਦੇ ਹੋਰ ਜਿਵੇਂ ਜ਼ਖਮੀ ਹੁੰਦੇ ਆ ਜਲਾਂ ਕੀ ਹੈ ਸੂਰ ਵੀ ਜਿਵੇਂ ਜ਼ਖਮੀ ਸੂਰਬੀਰ ਹੋਏ ਕਹਿੰਦੇ ਹੁੰਦੇ ਆ ਨਾ ਇਸ ਤਰ੍ਹਾਂ ਉਹ ਜਿਹੜੇ ਪਹਿਰੇਦਾਰ ਸੁੱਤੇ ਹੋਏ ਆ ਮੁਰਦਿਆਂ ਵਾਂਗ ਪਏ ਆ ਜਾਂ ਜ਼ਖਮੀ ਸੂਰਬੀਰਾਂ ਵਾਂਗ ਪਏ ਆ ਲੰਮੀਆਂ ਤਾਂ ਰਵਾਂ ਕਰਦ ਉਸ ਵੇਲੇ ਕਹਿੰਦੇ ਰਵਾਂ ਕਰ ਉਹ ਲੜਕੀ ਨੇ ਰਵਾਨਾ ਕਰਕੇ ਆਪਣਾ ਜਿਹੜਾ ਪੂੜਾ ਹੈ ਉਹ ਜਾਂ ਬਿਆਮਦ ਅਜਾਂ ਉੱਥੇ ਕਹਿੰਦੇ ਬਿਆਮਦ ਕੀ ਆ ਗਈ ਜਾਣੀ ਜਿੱਥੇ ਹਿੰਦੁਸਤਾਨ ਦਾ ਰਾਜਾ ਸ਼ੇਰ ਸ਼ਾਹ ਹੈ ਇਹਦੇ ਕਿਲੇ ਦੀ ਕੰਧ ਦੇ ਕੋਲੇ ਆ ਗਈ ਇਹ ਲੜਕੀ ਚੱਲ ਕੇ ਕੇ ਬੁਨ ਗਾਹ ਅੱਜ ਸ਼ਾਹ ਕਰਕੇ ਗਿਰਾ ਬੁਨ ਤੇ ਬੁਨ ਦਾ ਅਰਥ ਨੀ ਗਾਹ ਦਾ ਅਰਥ ਹੈ ਜਗ੍ਹਾ ਅੱਜ ਦਾ ਅਰਥ ਹੈ ਦੇ ਸ਼ਾਹ ਦਾ ਪਾਤਸ਼ਾਹ ਕਰਖੇ ਦਾ ਅਰਥ ਹੈ ਅਟਾਰੀ ਗਿਰਾਂ ਕੀ ਅਟਾਰੀ ਜਿੱਥੇ ਪਾਤਸ਼ਾਹ ਦੀ ਅਟਾਰੀ ਸੀ ਉਸਦੇ ਕੰਧੇ ਨੇੜੇ ਉਹ ਲੜਕੀ ਕਹਿੰਦੇ ਪੂਰੇ ਤੇ ਚੜ ਕੇ ਆ ਗਈ ਹੈ ਘਰੀ ਰਾਹ ਦੇ ਕੋਬਦ ਘਰੀਆ ਘਰੀਆਰ ਹਾਂ ਘਰੀ ਘੜੀ ਘੜੀ ਤਾਂ ਰਾਹ ਦਾ ਅਰਥ ਹੈ ਤਾਂ ਹੀ ਘੜੀ ਘੜੀ ਦੇ ਤਾਂ ਹੀ ਬਕੋਰ ਵੱਧ ਕੀ ਬਜਾਂਦਾ ਹੈ ਘਰੀਆ ਘਰੀਆ ਕੀ ਹੈ ਘੜਿਆਲ ਵਾਲਾ ਘੜਿਆਲ ਕੀ ਹੈ ਘੜਿਆਲ ਤਾਂ ਹੀ ਇੱਕ ਇੱਕ ਘੜੀ ਤੋਂ ਬਾਅਦ ਜਦੋਂ ਘੜਿਆਲ ਵਾਲਾ ਘੜਿਆਲ ਨੂੰ ਬਜਾਂਦਾ ਹੈ ਵਜਾ ਮੇਖ ਕੋਬਦ ਉਸਤੇ ਦੀਵਾਰ ਵਜਾ ਕੀ ਉਸ ਸਮੇਂ ਮੇਘ ਕੀ ਹੈ ਕਿੱਲੀ ਕੋਬਦ ਕੀ ਹੈ ਠੋਕਦੀ ਸੀ ਉਸਤੇ ਕੀ ਹੈ ਪਿੱਠ ਦੇ ਵਿੱਚ ਦੀਵਾਰ ਕੀ ਹੈ ਕੰਧ ਦੇ ਜਾਣੀ ਉਹ ਲੜਕੀ ਜਦੋਂ ਘੜੀ ਵੱਜਦੀ ਸੀ ਘੜਿਆਲ ਵੱਜਦਾ ਸੀ ਉਸ ਆਵਾਜ਼ ਦੇ ਵਿੱਚ ਹੀ ਉਹ ਕੰਧ ਦੇ ਵਿੱਚ ਇੱਕ ਕਿੱਲੀ ਠੋਕ ਦਿੰਦੀ ਸੀ ਤਾਂ ਕਿ ਕਿਸੇ ਨੂੰ ਪਤਾ ਨਾ ਚੱਲੇ ਵੀ ਇੱਥੇ ਕੋਈ ਆ ਰਿਹਾ ਘੋੜੇ ਲੈ ਲਿਆਉਣ ਵਾਸਤੇ ਚੁਣਾ ਤਾਂ ਪਰ ਆਮਦ ਦੀਵਾਰੀ ਅਜ਼ੀਮ ਹਾਂ ਚੁਣਾ ਇਸੇ ਤਰ੍ਹਾਂ ਪਾਕੀ ਤੱਕ ਕੇ ਬਰਾਮਦ ਕੀ ਆ ਗਈ ਦੀਵਾਰ ਕੀ ਕੰਮ ਜੋ ਅਜ਼ੀਮ ਕੀ ਵੱਡੀ ਭਾਰੀ ਸੀ ਇਸ ਤਰ੍ਹਾਂ ਕਹਿੰਦੇ ਉਹ ਜਦੋਂ ਘੜੀ ਵੱਜਦੀ ਹੈ ਘੜਿਆਲ ਵੱਜਦਾ ਉਦੋਂ ਇੱਕ ਕਿੱਲੀ ਠੋਕ ਦਿੰਦੀ ਹੈ ਤੇ ਉਹ ਕਿੱਲੀ ਤੇ ਬੈਠ ਜਾਂਦੀ ਜਦੋਂ ਫੇਰ ਘੜੀ ਘੜਿਆਲ ਵੱਜਦਾ ਫਿਰ ਇੱਕ ਕਿੱਲੀ ਠੋਕਦੀ ਹੈ ਫਿਰ ਉਹਦੇ ਤੇ ਉੱਤੇ ਆ ਜਾਂਦੀ ਇਸ ਤਰ੍ਹਾਂ ਕਹਿੰਦੇ ਘੜੀ ਘੜੀ ਤੋਂ ਘੜਿਆਲ ਵੱਜਦਾ ਕਿੱਲੀ ਠੋਕ ਠੋਕ ਕੇ ਉੱਪਰ ਨੂੰ ਕਿਲੇ ਤੇ ਚੜੀ ਆਉਂਦੀ ਹੈ ਤਾਂ ਉਹ ਕਹਿੰਦੇ ਜਿਹੜੀ ਵੱਡੀ ਕੰਧ ਸੀ ਉਹਦੇ ਉੱਪਰ ਉਹ ਆ ਗਈ ਹਾਂਜੀ ਅਸਪਸ ਨਜ਼ਰ ਕਰਦ ਹੁਕਮੇ ਕਰੀਮ ਲੋਕੀਏ ਦੋਹਾਂ ਅਸਪਸ ਕੀਏ ਘੋੜਿਆਂ ਦੇ ਉੱਪਰ ਉਹਨੇ ਨਜ਼ਰ ਕੀ ਨਿਗਾਹ ਕਰਦ ਕੀਏ ਕੀਤੀ ਹੁਕਮ ਕੀ ਹੁਕਮ ਕਰੀਮ ਕੀਏ ਪਰਮੇਸ਼ਰ ਕਿਰਪਾਲੂ ਦੇ ਵਾਹਿਗੁਰੂ ਕਿਰਪਾਲੂ ਦੇ ਕਹਿੰਦੇ ਹੁਕਮ ਨਾਲ ਅਖੀਰੀ ਉਹਨੇ ਕਹਿੰਦੇ ਕੰਧ ਤੇ ਚੜ ਕੇ ਜਿਹੜੇ ਦੋ ਘੋੜੇ ਸੀ ਉਹਨਾਂ ਤੇ ਨਜ਼ਰ ਕੀਤੀ ਜਾਣੀ ਉਹ ਦੋ ਘੋੜਿਆਂ ਨੂੰ ਲੜਕੀ ਨੇ ਦੇਖ ਲਿਆ ਹਾਂਜੀ ਯਕੇ ਰਾਹ ਬਿਜਾਦ ਤਾਂ ਅਜੋ ਨੇਮ ਕਰਦ ਹਾਂ ਯਕੇ ਇੱਕ ਰਾਹ ਕੀਏ ਤਾਂ ਹੀ ਬਿਜਦ ਕੀਏ ਮਾਰੀ ਤਾਂ ਕੀਏ ਤਿਸ ਨੂੰ ਅਜੋ ਕੀ ਉਸ ਨੂੰ ਨੀਮ ਕਰਦ ਕੀ ਅੱਧੋ ਕਰਦ ਜਿਹੜਾ ਪਹਿਲੇ ਪੈਰ ਪਹਿਰੇਦਾਰ ਸੀ ਕਹਿੰਦੇ ਉਹਨੂੰ ਇੱਕ ਮਾਰੀ ਤਲਵਾਰ ਐਸੀ ਜੋ ਤਲਵਾਰ ਦੇ ਨਾਲ ਅੱਧੋ ਅੱਧ ਕਰਕੇ ਸੁੱਟ ਦਿੱਤਾ ਹੈ ਦਰੇ ਪਾਸਬਾਨੇ ਬਰ ਅੱਜ ਨੀਮ ਕਰਦ ਹਾਂ ਕਹਿੰਦੇ ਜਿਹੜਾ ਦਰੇ ਦੇ ਪਾਸਬਾਨੇ ਕੀ ਰਖਵਾਲੀ ਕਰ ਰਿਹਾ ਸੀ ਬਰ ਉੱਪਰ ਜਾਣੀ ਦਰਵਾਜੇ ਉੱਪਰ ਹੀ ਰਖਵਾਲੀ ਕਰ ਰਿਹਾ ਸੀ ਉਸ ਨੂੰ ਕਹਿੰਦੇ ਤਲਵਾਰ ਮਰ ਕੇ ਨਾ ਨੀਮ ਕਰ ਦਿੱਤੀ ਅੱਧੋ ਅੱਧ ਕਰ ਦਿੱਤਾ ਜਾਣੀ ਦਰਵਾਜੇ ਤੇ ਹੀ ਉਹਨੂੰ ਲੜਕੀ ਨੇ ਢਹਿਰੀ ਢਹਿਰੀ ਕਰਤਾ ਤਲਵਾਰ ਤੇ ਇਧਰ ਉਧਰ ਨਹੀਂ ਹੋਣ ਦਿੱਤਾ ਹੈ ਦਿਗਰ ਰਾਹ ਬਿਜਾਦ ਤਾਂ ਜੁਦਾ ਗਸ਼ਤ ਸਰ ਦਿਗਰ ਕੀਏ ਦੂਜੇ ਰਾਹ ਕੀਏ ਤਾਂ ਹੀ ਬਿਜਦ ਕੀਏ ਮਾਰਿਆ ਖੰਡਾ ਤਾਂ ਕੀ ਤਾਂ ਹੀ ਜੁਦਾ ਕੀ ਵੱਖਰਾ ਕਰ ਦਿੱਤਾ ਗਸ਼ਤ ਕੀਏ ਸਿਰ ਉਸਦਾ ਫਿਰ ਕਹਿੰਦੇ ਦੂਜੇ ਪਹਿਰੇ ਦੇ ਦਰ ਦੇ ਖੰਡਾ ਮਾਰਿਆ ਉਹਨੂੰ ਵੀ ਅੱਧੋ ਅੱਧੀ ਕਰ ਦਿੱਤਾ ਉਹਨੂੰ ਵੀ ਬਲ ਕੇ ਸਿਰ ਦਿੱਤਾ ਸ਼ਿਆਮ ਰਾਹ ਦੇ ਕੁਸ਼ਤਨ ਸ਼ਬਦ ਖੂਨ ਤਰ ਸ਼ਿਮ ਕੀਏ ਤੀਸਰੇ ਰਾਹ ਕੀਏ ਤਾਂ ਹੀ ਕੁਸ਼ਤਨ ਕੀਏ ਮੋਹਰ ਮਾਰਿਆ ਜਾਣੀ ਕੋਹਿਆ ਸਵਾਦ ਕੀ ਹੋ ਗਿਆ ਉਹ ਵੀ ਖੂਨ ਦੇ ਨਾਲ ਭਰ ਦਿੱਤਾ ਤੀਸਰੇ ਪਹਿਰੇਦਾਰ ਨੂੰ ਕਹਿੰਦੇ ਮਾਰਿਆ ਤੇ ਉਹ ਵੀ ਖੂਨ ਦੇ ਨਾਲ ਲੱਤ ਪੱਤ ਹੋ ਗਿਆ ਤਰਬ ਤਰ ਹੋ ਗਿਆ ਲਿਬੜ ਗਿਆ ਕਿਉਂਕਿ ਇਹ ਚੌਥੇ ਪਹਿਰੇਦਾਰ ਰਾਧਾ ਬੰਧਾ ਜਿਹਦਾ ਕਿ ਵੱਖਰਾ ਕਰਦ ਕੀ ਕਰ ਦਿੱਤਾ ਜਾਣੀ ਪੰਜਵੇਂ ਦਾ ਵੀ ਸਿਰ ਵੀ ਉਹਨੇ ਖੰਡਾ ਮਾਰ ਕੇ ਵੱਖਰਾ ਕਰ ਦਿੱਤਾ ਪੰਜਮ ਬਕਸ਼ ਜਿਹੜਾ ਪੰਜਵਾਂ ਪਹਿਰੇਦਾਰ ਸੀ ਉਹਨੂੰ ਵੀ ਬਕੁਸ਼ਤ ਕੀਏ ਮਾਰ ਦਿੱਤਾ ਉਹਨੂੰ ਵੀ ਕੋ ਦਿੱਤਾ ਸ਼ਸ਼ਮ ਰਾਹ ਬਖਸ਼ਤਮ ਜ਼ਮਦਾਰ ਮੁਸ਼ਤ ਅੱਗੇ ਛੇਵਾਂ ਪਹਿਰੇਦਾਰ ਸੀ ਸ਼ਸ਼ਮ ਛੇਵਾਂ ਰਾਤਾਂ ਬਕੁਸ਼ਤ ਕੀਏ ਮਾਰ ਦਿੱਤਾ ਜਮਾਦਾਰ ਜਮਦਾਰ ਦਾ ਕਟਾਰ ਦਾ ਮੁਸਕੀ ਮੁੱਠ ਨਾਲ ਉਹ ਕਟਾਰ ਦੀ ਮੁੱਠ ਦੇ ਨਾਲ ਹੀ ਕਹਿੰਦੇ ਜਿਹੜਾ ਛੇਵਾਂ ਪਹਿਰੇਦਾਰ ਸੀ ਉਹਨੂੰ ਮਾਰ ਮੁਕਾ ਦਿੱਤਾ ਹੈ। ਸ਼ਸ਼ਮ ਚੌਕੀ ਅਸ ਕੁਸ਼ਤ ਆਮਦ ਅਦਾ। ਹਾਂ, ਸ਼ਸ਼ਮ ਕੀਏ ਛੇਵੇਂ ਚੌਕੀ ਕੀ ਚੌਕੀਦਾਰ ਨੂੰ ਕੁਸ਼ਤ ਕੀਏ ਮਾਰ ਗਏ ਆਮਦ ਕੀ ਆ ਗਈ ਅਜਾ ਕੀ ਉਸ ਜਗ੍ਹਾ ਭਾਵ ਜਿੱਥੇ ਘੋੜੇ ਖੜੋਤੇ ਸੀ ਨਾ ਛੇਵੇਂ ਚੌਕੀਦਾਰ ਨੂੰ ਮਾਰ ਕੇ ਉੱਥੇ ਆ ਪੂੰਜੀ ਉਹ ਬਹਾਦਰ ਲੜਕੀ। ਹਫਤਣ ਕੀ ਏ ਸੱਤਵਾਂ ਗਿਰਾਂ ਕੀ ਏ ਜੋ ਬੜਾ ਭਾਰੀ ਬੂਦ ਕੀ ਏ ਸੀ ਚੌਕੀਦਾਰ ਗਿਰਾਂ ਕੀ ਵੱਡੀ ਜਾਣੀ ਬਹੁਤ ਵੱਡੀ ਚੌਕੀ ਸੀ ਨਾ ਉੱਥੇ ਉਹ ਆ ਪਹੁੰਚੀ ਹੈ। ਹਫਤਮ ਹਮੇ ਕੁਸ਼ਤ ਜ਼ਖਮੇ ਅਜ਼ੀਮ। ਹਾਂ, ਕਿ ਜੋ ਹਫਤਮ ਕੀ ਸਤਨੇ ਹਮੇ ਨੂੰ ਕੀ ਕੁਸ਼ਤ ਕੀ ਮਾਰ ਦਿੱਤਾ ਜ਼ਖਮ ਅਜ਼ੀਮ ਕੀ ਵੱਡੇ ਨਾਲ ਵੱਡਾ ਜ਼ਖਮ ਮਾਰ ਕੇ ਵੱਡਾ ਬਾਰ ਮਾਰ ਕੇ ਸਤਨੇ ਨੂੰ ਵੀ ਉਹ ਲੜਕੀ ਬਹਾਦਰ ਨੇ ਮਾਰ ਮਕਾਇਆ। ਦਸਤਖ ਕੁੰਦ ਰਕਸ਼ ਹੁਕਮੇ ਕਰੀਮ। ਜੋ ਦਸਤਖ ਕੀ ਹੱਥ ਕੁੰਤ ਕੀ ਕੀਤਾ ਫੇਰਿਆ ਰਕਸ਼ ਕੀ ਘੋੜੇ ਦੇ ਹੁਕਮ ਕਰੀਮ ਪਰਮੇਸ਼ਰ ਦੇ ਹੁਕਮ ਨਾਲ ਅਖੀਰੀ ਉਹਨੇ ਘੋੜੇ ਦੇ ਉੱਪਰ ਆ ਕੇ ਲੜਕੀ ਨੇ ਹੱਥ ਫੇਰਿਆ। ਸੁਣਾ ਕੀ ਐਸਾ ਤਾਜ਼ੀ ਹੈ ਕਿ ਚਾਬਕ ਬਿਜਦ ਕੀ ਮਾਰਿਆ ਤਾਜ਼ੀ ਕੀ ਉਸ ਘੋੜੇ ਦੇ ਉਸ ਘੋੜੇ ਦੇ ਉੱਪਰ ਸਵਾਰ ਹੋ ਕੇ ਉਹ ਲੜਕੀ ਨੇ ਐਸਾ ਚਾਬਕ ਮਾਰਿਆ ਹੈ। ਬਾਲਾ ਬਿਆਮਰ ਬਾ ਜ਼ਮਨ ਅੰਮ੍ਰਿਤ। ਹਾਂ, ਕਿ ਜੋ ਬਾਲਾ ਉਸੇ ਵੇਲੇ ਬਾਲਾ ਨੂੰ ਛਾਲਦਾ ਛਾਲ ਮਾਰ ਕੇ ਬਿਆਮਨ ਕੀ ਆ ਗਿਆ ਜਿਹੜਾ ਘੋੜਾ ਸੀ ਜਮਨਾ ਅੰਦਰ ਜਮਨਾ ਦੇ ਅੰਦਰ ਜਿਵੇਂ ਵਿਧੀ ਚੰਦ ਘੋੜਾ ਲੈ ਕੇ ਆਇਆ ਸੀ ਯਾਨੀ ਉਹ ਲੜਕੀ ਦੀ ਬਹਾਦਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਔਰੰਗਜ਼ੇਬ ਨੂੰ ਵਾਰਤਾ ਵਿੱਚ ਲੈ ਕੇ ਭੇਜੀ ਵੀ ਤੇਰੇ ਨਾਲ ਤਾਂ ਉਹ ਲੜਕੀ ਵੀ ਐਸੀ ਬਹਾਦਰ ਹੈ ਜੋ ਆਪਣੇ ਨਿਕਾਹ ਕਰਾਉਣ ਵਿਵਾਹ ਕਰਾਉਣ ਵਾਸਤੇ ਆਪਣੀ ਜਾਨ ਖੋਲਦੀ ਹੈ। ਤੂੰ ਕਿਹੋ ਜਿਹਾ ਬੇਈਮਾਨ ਹੈ, ਤੂੰ ਲੋਕਾਂ ਨੂੰ ਕਤਲ ਕਰਦਾ ਫਿਰਦਾ ਹੈ। ਉਹ ਆਪਣੇ ਤੂੰ ਆਪਣੇ ਬਚਨਾਂ ਤੋਂ ਸੋਹਾਂ ਖਾ ਕੇ ਵੀ ਭੁੱਲ ਰਿਹਾ। ਕਹਿੰਦੇ ਇਸ ਤਰ੍ਹਾਂ ਉਹ ਜਿਹੜੀ ਲੜਕੀ ਛਾਲ ਮਾਰ ਕੇ ਨਾ ਘੋੜੇ ਦੇ ਇਸੇ ਤਰ੍ਹਾਂ ਜਮਨਾ ਦੇ ਅੰਦਰ ਆ ਪਹੁੰਚੀ ਹੈ। ਬਗਸਤਨ ਦਰਾਬੇ ਬਾ ਦੇਰੂੰ ਅਗਾਂ। ਬਗਸਤਨ ਕੀ ਫਿਰਦਾ ਰਿਹਾ ਦਰਾਬੇ ਕੀ ਦਰਿਆ ਦੇ ਵਿੱਚ ਘੋੜਾ ਬੇਰੋਂ ਅਜਾਂ ਕੀ ਉਸ ਫਿਰ ਬਾਹਰ ਆਇਆ ਅਜਾਂ ਕੀ ਉਹ ਘੋੜਾ ਬੇਰੋਂ ਕੀ ਬਾਹਰ ਆ ਗਿਆ ਪਾਣੀ ਤੋਂ। ਹੈਰਤ ਬਿਮਾ ਦੰਦ ਸ਼ਾਹੇ ਜਹਾਂ। ਜਿਹੜਾ ਕਹਿੰਦੇ ਸ਼ੇਰ ਸ਼ਾਹ ਪਾਤਸ਼ਾਹ ਦਾ ਉਹ ਸ਼ੇਰ ਜਹਾਂ ਸੰਸਾਰ ਦਾ ਪਾਤਸ਼ਾਹ ਸੀ ਉਹ ਕਹਿੰਦੇ ਹੈਰਤ ਬਿਮਾਨ ਬਹੁਤ ਹੈਰਾਨ ਹੋ ਗਿਆ। ਕਹਿੰਦੇ ਉਹ ਹੱਦ ਹੋ ਗਈ ਆ ਘੋੜੇ ਉੱਪਰ ਚੜ੍ਹ ਕੇ ਚਾਬਕ ਮਾਰ ਕੇ ਤੇ ਮੇਰੇ ਦੇਖਦਿਆਂ ਦੁਖਦਿਆਂ ਕੋਈ ਐਸਾ ਕਹਿੰਦੇ ਚੋਰ ਹੈ ਘੋੜੇ ਨੂੰ ਲੈ ਕੇ ਚਲਿਆ ਆ ਗਿਆ ਤੇ ਦੰਦਾ ਖੁਰਦ ਅਸਤ ਅੱਜ ਸ਼ੇਰ ਸ਼ਾਹ। ਹਾਂ, ਉਸੇ ਵੇਲੇ ਕਹਿੰਦੇ ਸ਼ੇਰ ਸ਼ਾਹ ਪਾਤਸ਼ਾਹ ਨੇ ਕਿ ਜੋ ਦੰਦਾ ਕੀ ਹੈ ਦੰਦਾ ਨਾਲ ਖੁਰਦ ਕੀ ਹੈ ਖਾਧਾ ਦਸਤ ਕੀ ਹੱਕ ਅੱਜ ਕੀ ਉਹ ਸ਼ੇਰ ਸ਼ਾਹ ਨੇ ਆਪਣੇ ਹੱਥਾਂ ਤੇ ਬੁਰਕ ਵੱਢਿਆ ਨਵੇਂ ਕੀ ਹੱਦ ਹੋ ਗਈ ਮੇਰੇ ਦੇਖਦਿਆਂ ਦੇਖਦਿਆਂ ਤੂੰ ਘੋੜੇ ਉੱਪਰ ਚੜ੍ਹ ਕੇ ਤੇ ਇਸ ਤਰ੍ਹਾਂ ਚਾਬਕ ਮਾਰ ਕੇ ਤੇ ਉਹ ਛਾਲਾ ਮਰਵਾਉਂਦਾ ਤੇ ਇਸ ਤਰ੍ਹਾਂ ਘੋੜੇ ਨੂੰ ਲੈ ਗਿਆ ਹੈ ਹੈਰਾਨ ਹੋ ਗਿਆ ਹੈ। ਬਾਹਰ ਤਮੀ ਰਖਤ ਆਲਮ ਪਨਾਹੇ। ਹਾਂ, ਵਿੱਚ ਕੀ ਹੈਰਤ ਕੀ ਹੈਰਾਨਗੀ ਦੇ ਹਮੀ ਕੀ ਹੈ ਪੀ ਰਖਤ ਕੀ ਚਲਿਆ ਗਿਆ ਆਲਮ ਕੀ ਸੰਸਾਰ ਦਾ ਪਨਾਹ ਕੀ ਆਸਰਾ ਰੂ ਜਿਹੜਾ ਸਾਰੇ ਸੰਸਾਰ ਦਾ ਆਸਰਾ ਰੂ ਪਾਤਸ਼ਾਹ ਹੈ ਉਹਦੇ ਸਾਹਮਣੇ ਘੋੜਾ ਲਿਜਾਂਦਿਆਂ ਨੂੰ ਦੇਖ ਕੇ ਉਹ ਹੈਰਾਨਗੀ ਵਿੱਚ ਆ ਗਿਆ ਕੇ ਮਾਰਾ ਕੁਜਾ ਗੁਰਦ ਅਸਮੇ ਅਜ਼ੀਮ। ਹਾਂ, ਕੇ ਜੋ ਮਾਰਾ ਕੀ ਏ ਮੇਰਾ ਕੁਜਾ ਕੀ ਏ ਕਿੱਥੇ ਬੁਰਦ ਕੀ ਏ ਲੈ ਗਿਆ ਅਸਮੇ ਕੀ ਘੋੜਾ ਅਜ਼ੀਮ ਕੇ ਬਹੁਤ ਵੱਡਾ ਭਾਰੀ ਕੀਮਤ ਦਾ ਤੇ ਮੇਰੇ ਦੇਖਦਿਆਂ ਬਹੁਤ ਵੱਡੀ ਕੀਮਤ ਦਾ ਘੋੜਾ ਵੀ ਕਿੱਥੇ ਲੈ ਕੇ ਚਲਿਆ ਗਿਆ ਹੈ। ਬੇਬਖਸ਼ੀਦ ਉਹ ਹਮ ਚੋ ਕਸਮੇ ਕਰੀਮ। ਹਾਂ, ਬੇਬਖਸ਼ ਓਰਾ ਤੇ ਓਰਾ ਜਿਹੜਾ ਪਾਠ ਹੈ ਸ਼ੁੱਧ ਹੈ ਕਿਉਂਕਿ ਜਿਸ ਵੇਲੇ ਦਾਸ ਨੇ ਇੱਥੇ ਮਹਾਂਪੁਰਸ਼ਾਂ ਪਾਸੋਂ ਵਿਦਿਆ ਪੜ੍ਹੀ ਸੀ ਇਹ ਸਾਰੇ ਅਰਥ ਉਹਨਾਂ ਨੇ ਲਿਖਾਏ ਹੈ ਤੇ ਇਸ ਤਰ੍ਹਾਂ ਉੱਥੇ ਉਹਨਾਂ ਦੇ ਭਾਗ ਤੇ ਵੀ ਓਰਾ ਹੀ ਕੀਤਾ ਹੋਇਆ ਤੇ ਸ਼ੁੱਧ ਮੁੱਖ ਪਾਠ ਓਰਾ ਹੀ ਸਮਝਣਾ ਹੈ ਓਰਾ ਦਾ ਅਰਥ ਉਸ ਤਾਂ ਬੇਬਖਸ਼ੀਰ ਬਖਸ਼ ਦਿੱਤਾ ਓਰਾ ਕੀ ਉਸ ਤਾਂ ਹੀ ਮਮਕੀਏ ਮੈਂ ਕਿਉਂਕਿ ਇਹ ਨੂੰ ਕਸਮੇ ਕੀ ਕਿਸਮ ਹੈ ਪਰਮੇਸ਼ਰ ਦੀ ਆਪ ਜਿਹੜਾ ਮੇਰੇ ਦੇਖਦਿਆਂ ਘੋੜਾ ਚੋਰੀ ਲੈ ਕਰਕੇ ਲੈ ਗਿਆ, ਉਸ ਨੂੰ ਕਹਿੰਦੇ ਮੈਂ ਬਖਸ਼ ਦਿੱਤਾ, ਉਹਦਾ ਗੁਨਾਹ ਮੈਂ ਮਾਫ ਕਰ ਦਿੱਤਾ ਹੈ। ਦਰੇਗਾ ਅਗਰ ਰੂਏ ਉਹ ਦੀਦ ਮੈਂ, ਹਾਂਜੀ ਦਰੇਗਾ ਅਗਰ ਰੂਏ ਉਹ ਦੀਦ ਮੈਂ, ਦਰੇਗਾ ਕੀ ਅਫਸੋਸ ਹੈ ਅਗਰ ਜੇਕਰ ਮੈਨੂੰ ਰੂਏ ਕੀ ਮੁੱਖ ਉਹ ਕੀ ਉਸ ਦੇ ਦੀਦਮ ਕੇ ਮੈਂ ਉਹਨੂੰ ਦੇਖ ਨਹੀਂ ਲੈਂਦਾ। ਜਿੰਨਾ ਚਿਰ ਉਹਦੇ ਮੁੱਖ ਨੂੰ ਮੈਂ ਦੇਖ ਨਹੀਂ ਲੈਂਦਾ ਹਾਂ, ਐਸੇ ਬਹਾਦਰ ਨੂੰ ਉਨਾ ਚਿਰ ਮੈਨੂੰ ਬੜਾ ਭਾਰੀ ਅਫਸੋਸ ਹੈ। ਆਹ ਉਹਦੇ ਦਰਸ਼ਨ ਹੋਣੇ ਚਾਹੀਦੇ ਐਸੇ ਬਹਾਦਰ ਦੇ। ਬਾ ਸਾਧ ਗੰਜ ਸਰਬਸਤ ਬਖਸ਼ੀ ਦਮੇ, ਬਾ ਕੀਏ ਵਿੱਚ ਸਰ ਕੀਏ ਜੋ, ਗੰਜ ਕੀਏ ਖਜ਼ਾਨਿਆਂ ਨੇ, ਸਰਬਸਤ ਕੀਏ ਥੈਲੀ, ਬਖਸ਼ੀਦ ਕੀਏ ਬਖਸ਼ਾਵਾਂ ਨੇ। ਜੋ ਐਸਾ ਬਹਾਦਰ ਜਿਹੜਾ ਘੋੜੇ ਨੂੰ ਲੈ ਕੇ ਜਾਣ ਵਾਲਾ ਮੇਰੇ ਸਾਹਮਣੇ ਆ ਜਾਏ, ਮੈਂ ਆਪਣੇ ਵਿੱਚੋਂ ਉਹਨੂੰ ਕਹਿੰਦੇ ਕੋਈ ਦੰਦ ਨਹੀਂ ਦੇਵਾਂਗੇ, ਅਸੀਂ ਖਜ਼ਾਨੇ ਵਿੱਚੋਂ ਧੰਨ ਦੀ ਥੈਲੀ ਬਖਸ਼ ਦੇਵਾਂਗਾ। ਹੈਫਸਤ ਗਰੋ ਦੀਦ ਮੈਂ ਆਫਤਾਵਾਂ, ਹਾਂ ਕਿ ਜੋ ਹੈਫਸਤ ਕੀ ਹੈਰਾਨੀ ਹੈ, ਗਰਵ ਕੀਏ ਜੇਕਰ ਦੀਦੇ ਕੇ ਦੇਖਣਾ, ਜਾਫਤਮ ਕੀਏ ਪਾਉਣਾ ਕਰਾਂ ਉਸ ਨੂੰ, ਜਾਣੀ ਜੇ ਮੈਂ ਉਹਨੂੰ ਦੇਖਣਾ ਪਾਉਣਾ ਕਰਾਂ ਜਿਹੜਾ ਘੋੜਾ ਲੈ ਕੇ ਗਿਆ ਹੈ। ਬਜਾਏ ਦਿਗਰ ਦਿਲ ਕਦੋ ਸਾਫ ਤਮ, ਕਹਿੰਦੇ ਫਿਰ ਉਸ ਤੋਂ ਵੀ ਜਿਹੜਾ ਦੇ ਜਾਏ ਵਿੱਚ ਜਗ੍ਹਾ ਦੇ ਦੂਸਰੇ ਦੁਗਰ ਕੀਏ ਦੂਸਰੀ ਦੇ ਦਿਲ ਨਾ ਦਿਲ ਨਹੀਂ ਸਾਫ ਕੀਏ ਫੇਰਾਂਗਾ। ਆ ਉਹਨੂੰ ਜਦੋਂ ਦੇਖਾਂਗਾ ਫਿਰ ਮੈਂ ਦਿਲ ਨਹੀਂ ਫੇਰਾਂਗਾ, ਮੈਂ ਬੇਈਮਾਨ ਨਹੀਂ ਬਣਾਂਗਾ ਵੀ ਇਹ ਚੋਰ ਸੀ ਘੋੜਾ ਲੈ ਕੇ ਗਿਆ ਤੇ ਹੁਣ ਮੈਨੂੰ ਵੱਡੇ ਘਾਟ ਉਤਾਰਦਾ, ਮੈਂ ਉਹਦੇ ਤੇ ਰਹਿਮ ਕਰਾਂਗਾ, ਉਹਨੂੰ ਸ਼ਾਬਾਸ਼ ਦੇਵਾਂਗਾ। ਇਹ ਦੀਦਾਰ ਬਖਸ਼ੰਦ ਅਗਰ ਉਹ ਮਾਰਾ, ਹਾਂ ਤੇ ਜੋ ਦਰਸ਼ਨ ਬਖਸ਼ੰਦ ਕੀ ਬਖਸ਼ ਦੇ ਅਗਰ ਜੇਕਰ ਉਹ ਕੀ ਉਹ ਮਰਾ ਕੀ ਮੇਰੇ ਤਾਈਂ, ਉਹ ਘੋੜੇ ਨੂੰ ਲਿਜਾਣ ਵਾਲਾ ਜੇ ਇੱਕ ਵੇਰੀ ਮੇਰੇ ਤਾਈਂ ਦਰਸ਼ਨ ਬਖਸ਼ ਦੇਵੇ, ਦਰਸ਼ਨ ਦੇ ਦੇਵੇ, ਤੇ ਸਤਗੰਜ ਸਰਬਸਤ ਬਖਸ਼ਮ ਵਰਾ, ਹਾਂ ਤੇ ਸੌ ਕੀਏ ਸੌ, ਗੰਜ ਕੀਏ ਖਜ਼ਾਨੇ, ਸਰਬਸਤ ਕੀਏ ਥੈਲੀਆਂ ਦੇ, ਬਖਸ਼ ਕੀਏ ਬਖਸ਼ ਦੇਵਾਂਗਾ ਬਰਾ ਕੀ ਉਸ ਨੂੰ। ਜੇ ਉਹ ਮੇਰੇ ਸਾਹਮਣੇ ਆ ਜਾਏ ਬਹਾਦਰ ਘੋੜੇ ਨੂੰ ਜਾਣਾ, ਇੱਕ ਸੌ ਖਜ਼ਾਨੇ ਦੀ ਮੈਂ ਇੱਕ ਸੌ ਥੈਲੀ ਖਜ਼ਾਨੇ ਵਿੱਚ ਉਹਨੂੰ ਕਹਿੰਦੇ ਬਹਾਦਰੀ ਦੀ ਬਖਸ਼ ਦੇਵਾਂਗਾ। ਜੋ ਸ਼ੋਹਰਤ ਕੁਨਾ ਨੀਰ ਸ਼ਹਿਰ ਅੰਦਰੋਂ, ਹਾਂ ਜੋ ਜਦ ਸ਼ੋਹਰਤ ਕੀ ਏ ਡਾਂਡੀ, ਪੁਨੀਰ ਕੀ ਏ ਕਰਵਾਇਆ, ਸ਼ਹਿਰ ਕੀ ਏ ਸ਼ਹਿਰ ਦੇ ਅੰਦਰ ਕੀ ਅੰਦਰ, ਜਾਣੀ ਉਸਨੇ ਦਿੱਲੀ ਸ਼ਹਿਰ ਦੇ ਵਿੱਚ ਸ਼ੇਰ ਸ਼ਾਹ ਨੇ ਡਾਂਡੀ ਪੁਟਵਾਈ ਵੀ ਜਿਹੜਾ ਕੋਈ ਬਹਾਦਰੀ ਦੇ ਨਾਲ ਮੇਰਾ ਘੋੜਾ ਚੁਰਾ ਕੇ ਲਿਆ ਨਾ ਮੇਰੇ ਅੱਖਾਂ ਦੇ ਸਾਹਮਣੇ, ਉਹਨੂੰ ਮੈਂ ਕੁਛ ਨਹੀਂ ਕਹਾਂਗਾ, ਉਹਨੂੰ ਖਜ਼ਾਨੇ ਵਿੱਚੋਂ ਸੌ ਥੈਲੀ ਇਨਾਮ ਵੀ ਦੇਵਾਂਗਾ। ਉਹ ਇੱਕ ਮੇਰੇ ਸਾਹਮਣੇ ਆਏ, ਇਸ ਤਰ੍ਹਾਂ ਜਦੋਂ ਕਹਿੰਦੇ ਡਾਂਡੀ ਪਟਵਾਈ ਹੈ, ਇਹ ਬਖਸ਼ੀਦ ਮਨ ਖੂਨ ਅਗ ਪਾਰ ਖੂਨ, ਹਾਂ ਕਹਿੰਦੇ ਕਿ ਬਖਸ਼ੀਦ ਕੀ ਹੈ ਬਖਸ਼ਦਾ ਹਾਂ, ਮਮ ਕੀ ਹੈ ਮੈਨ, ਖੂਨ ਕੀ ਹੈ ਖੂਨ ਨੂੰ, ਅਜ ਪਾਰ ਖੂਨ, ਜਿਸਨੇ ਮੇਰੇ ਖੂਨ ਨੂੰ ਖਰਾਬ ਕੀਤਾ ਕਹਿੰਦੇ ਉਹਦੇ ਖੂਨ ਨੂੰ ਮੈਂ ਬਖਸ਼ ਦੇਵਾਂਗਾ, ਮੈਂ ਉਹਦੇ ਤੇ ਗੁੱਸਾ ਨਹੀਂ ਕਰਾਂਗਾ। ਹਾਂਜੀ ਬਸਤੰਦ ਦਸਤਾਰ ਅਜ ਰਾਮ ਜ਼ਰ, ਹਾਂ ਬਸਤੰਦ ਕਰਕੇ ਬੰਨ ਕਰਕੇ, ਇਸ ਤਰ੍ਹਾਂ ਕਹਿੰਦੇ ਉਸੇ ਵੇਲੇ ਲੜਕੀ ਨੇ ਦਸਤਾਰ ਬੰਨ ਕਰਕੇ ਨਾ ਜਾਮ ਜਰ ਜਰ ਕੀ ਜਿਵੇਂ ਸੋਨੇ ਜਰੀਦਾਰ ਬਾਫਦੇ ਦਾ ਕੱਪੜਾ, ਉਹਦਾ ਜਾਮ ਕੀ ਚੋਲਾ ਚੋਲਾ ਪਾ ਲਿਆ ਤੇ ਆਪਣੇ ਸਰੀਰ ਤੇ ਕਹਿੰਦੇ ਉਹ ਲੜਕੀ ਨੇ ਡਾਂਡੀ ਪਿੜਦੀ ਸੁਣ ਕੇ ਉਸੇ ਵੇਲੇ ਦਸਤਾਰ ਨੂੰ ਬੰਨ ਲਿਆ ਹੈ। ਬਾ ਪੇਸ਼ ਆਮਦ ਚੋ ਜ਼ਰੂਰੀ ਸਫ਼ਰ, ਹਾਂ ਕੀਏ ਬਾ ਪੇਸ਼ ਦੇ ਸਾਹਮਣੇ ਪਾਤਸ਼ਾਹ ਦੇ ਆਮਦ ਕੀ ਆ ਗਈ, ਜੋ ਜ਼ਰੂਰੀ ਸ਼ਿਫਰ ਜਿਹਦੇ ਕਹਿੰਦੇ ਸੁਨਹਿਰੀ ਰੰਗ ਦੀ ਸੁਨਹਿਰੀ ਢਾਲ ਪਹਿਨੀ ਹੋਈ ਹੈ, ਉਹ ਬਹਾਦਰ ਲੜਕੀ ਸ਼ੇਰ ਸ਼ਾਹ ਪਾਤਸ਼ਾਹ ਦੇ ਅੱਗੇ ਆ ਖੜੋਤੀ ਹੈ। ਬਗੋਜਦ ਕੇ ਸ਼ੇਰ ਅਫਕਨੋ ਸ਼ੇਰ ਸ਼ਾਹ, ਹਾਂ ਉਸੇ ਵੇਲੇ ਕਹਿੰਦੇ ਗੋਇਦ ਦੇ ਬਾ ਵੇ ਸ਼ਵਾ ਦਿਗਰ ਬਗੋਇਦ ਕੇ ਸ਼ੇਰ ਅਫਕਨੋ ਸ਼ੇਰ ਸ਼ਾਹ, ਹਾਂ ਉਸੇ ਵੇਲੇ ਕਹਿੰਦੇ ਬਗੋਇਦ ਕੀਏ ਕਿਹਾ ਸ਼ੇਰ ਅਫਕਨੋ ਸ਼ੇਰ ਸ਼ਾਹ, ਹੇਠਾਂ ਚੁਣਿਆ ਗਿਆ ਬਗੋਇਦ ਕੇ ਸ਼ੇਰ ਅਫਕਨ ਸ਼ੇਰ ਸ਼ਾਹ, ਕਿਉਂਕਿ ਨਿਗਾਹ ਵੀ ਇਹੋ ਜਿਹੀ ਹੋ ਗਈ ਹੈ, ਅੱਖਰ ਬਹੁਤ ਬਰੀਰ ਕਰਕੇ ਲਿਖੇ ਗਏ ਨੇ, ਰੋਇਦ ਕੇ ਸ਼ੇਰ ਅਫਖਨੋ ਸ਼ੇਰ ਸ਼ਾਹ। ਇਸ ਤਰ੍ਹਾਂ ਕਹਿੰਦੇ ਉਸੇ ਵੇਲੇ ਉਹ ਲੜਕੀ ਨੇ ਬਗੋਇਦ ਕੀ ਆ ਕੇ ਸ਼ੇਰ ਸ਼ਾਹ ਨੂੰ ਅਫਕਨ ਕੀਏ, ਉਹ ਸ਼ੇਰ ਸ਼ਾਹ ਨੂੰ ਉਲਟਾ ਕਹਿੰਦੇ ਸੁੱਟਣ ਵਾਲਾ ਲੁੱਟਣ ਵਾਲਾ ਕਿਹਾ, ਅੱਜ ਰਾਹ ਰਾਹ ਮਾਨ ਦੇ ਬੁਰਦੰਦ ਰਾਹ ਕਹਿ ਜੋ ਅਜ ਕੀਏ ਸੇ ਰਾਹ ਕੀਏ ਰਾਹੂ ਰਾਹ ਕੀਏ ਨੂੰ ਰਾਹੋ ਨਾਮ ਦੇ ਘੋੜੇ ਨੂੰ ਮਾਂ ਕੀਏ ਮੈਂ ਵੈਬੰਦ ਕੀਏ ਲੈ ਗਿਆ ਰਾਹ ਕੀਏ ਢੰਗ ਨਾਲ ਪਹਿਲਾ ਘੋੜਾ ਤਾਂ ਮੈਂ ਆਪਣੇ ਢੰਗ ਨਾਲ ਆਪਣੇ ਤਰੀਕੇ ਨਾਲ ਵੀ ਪਾਤਸ਼ਾਹ ਲੈ ਕੇ ਚਲਿਆ ਗਿਆ ਸੀ ਅਜਮਾਨ ਸਾਹਿਬ ਖਿਰਦ ਈ ਜਵਾਬ ਅਜਮਾਨ ਕੀ ਚਰਜ ਨਾਲ ਮੈਂ ਭਰ ਗਿਆ ਮਾਲਕ ਖਿਰਦ ਦੀ ਬੁੱਧੀ ਦਾ ਈ ਜਵਾਬ ਜਵਾਬ ਨੂੰ ਸੁਣ ਕੇ ਇਸ ਤਰ੍ਹਾਂ ਜਵਾਬ ਸੁਣ ਕੇ ਚਰਚਤਾ ਵਿਚ ਭਰ ਗਿਆ ਮਾਲਕ ਸਵਾਬ ਤੂੰ ਬੜਾ ਬੇਸਮਝ ਹੈ ਮੈਂ ਵੀ ਮੈਂ ਹੈਰਾਨ ਹਾਂ ਤੇ ਤੇਰੀ ਅਕਲ ਨੂੰ ਬਿਗੜ ਵਾਰ ਗੋਇਦ ਕੇ ਬਾਬਾ ਸਵਾਬ ਬਿਗੜ ਕੇ ਦੂਸਰੀ ਵਾਰੀ ਗੋਇਦ ਕੀ ਆਖਦਾ ਹੈ ਤੇ ਵਹ ਨਾਲ ਵਹਿ ਸਵਾਬ ਤੇ ਭਲਿਆਈ ਦੇ ਦੂਸਰੀ ਵਾਰ ਫਿਰ ਤੂੰ ਆਪਣੇ ਭਲਿਆਈ ਦੀ ਆਖ ਕਹਿ ਰਿਹਾ ਹੈ ਤੇ ਨਕਲ ਨੁਮਾਈ ਮਰਾ ਸ਼ੇਰ ਤਨ ਹਾਂ ਹਾਂਜੀ ਤੇ ਨਕਲਸ ਨੁਮਾਈ ਮਰਾ ਸ਼ੇਰ ਤਨ ਅੱਗੇ ਨੀ ਚਲਿਆ ਗਿਆ 40 ਨੰਬਰ ਕਿ ਨਕਲ ਸਨਮਾਈ ਮਰਾ ਸ਼ੇਰ ਤਨ ਤੇ ਨਕਲ ਕਰਕੇ ਨਮਾਈ ਕੇ ਉਸ ਤਰ੍ਹਾਂ ਦੀ ਮਰਾ ਕੀ ਮੇਰੇ ਤਾਈ ਸ਼ੇਰ ਵਰਗੇ ਸਰੀਰ ਵਾਲੇ ਸੂਰਵੀਰ ਮੈਨੂੰ ਜਿਸ ਤਰ੍ਹਾਂ ਤੂੰ ਕਹਿੰਦੇ ਘੋੜਾ ਲੈ ਕੇ ਪਹਿਲਾਂ ਲੈ ਕੇ ਗਿਆ ਸੀ ਉਸੇ ਤਰ੍ਹਾਂ ਦੀ ਨਕਲ ਕਰਕੇ ਦਿਖਾ ਵੀ ਇਸ ਢੰਗ ਨਾਲ ਮੈਂ ਘੋੜਾ ਲੈ ਕੇ ਗਿਆ ਸੀ ਸ਼ੇਰ ਸ਼ਾਹ ਨੇ ਉਸ ਨੂੰ ਇਉਂ ਕਿਹਾ ਹੈ ਵਾਹ ਵਜੇ ਹੀ ਚਲਾ ਬੁਰਦ ਅਸਮੇ ਅਸ ਪੇ ਕੁਹਨ ਵਾਹ ਕੀਏ ਨਾਲ ਵਜੇ ਕੀਏ ਢੰਗ ਦੇ ਚਿਰਾ ਕੀ ਗਈ ਬੁਰਦਾ ਕੀਏ ਲੈ ਗਿਆ ਅਸਮੇ ਕੇ ਘੋੜੇ ਨੂੰ ਕੁਹਨ ਕੀਏ ਪੁਰਾਣੇ ਨੂੰ ਭਾਵ ਪਹਿਲੇ ਘੋੜੇ ਨੂੰ ਜਿਸ ਢੰਗ ਤੂੰ ਨਾਲ ਲੈ ਜਿਸ ਢੰਗ ਨਾਲ ਲੈ ਕੇ ਗਿਆ ਸੀ ਉਸ ਤਰ੍ਹਾਂ ਦੀ ਤੂੰ ਮੈਨੂੰ ਨਕਲ ਕਰਕੇ ਦਿਖਾ ਨਿਸੰਦ ਅਦਾ ਵਜੇ ਬਰ ਰੋਦ ਆਬ ਨਿਸੰਦ ਕੀਏ ਸੁਣ ਕੇ ਬੈਠ ਗਈ ਵਜਾ ਕੀ ਉਸੇ ਵਜਾ ਕੀ ਇਹ ਢੰਗ ਨਾਲ ਵਰ ਕੀ ਉੱਪਰ ਰੋਦ ਆਬ ਕੀ ਦਰਿਆ ਦੇ ਪਾਣੀ ਜਮਨਾ ਦੇ ਦਰਿਆ ਦੇ ਪਾਣੀ ਉੱਪਰ ਸ਼ੇਰ ਸ਼ਾਹ ਤੋਂ ਸੁਣ ਕੇ ਉਹ ਲੜਕੀ ਉਸੇ ਤਰ੍ਹਾਂ ਬੈਠ ਗਈ ਉਹਨੂੰ ਨਕਲ ਦਿਖਾਉਣ ਵਾਸਤੇ ਬੇ ਬੁਰਦੰਦ ਬਾਬ ਹੈ ਬਾ ਖੁਰਦੰ ਕਬਾਬ ਬੇ ਬੁਰਦੰਦ ਕੀ ਨਾਲ ਲੈ ਗਈ ਆਪਣੀ ਬਾਬਾ ਕੀ ਸ਼ਰਾਬ ਖੁਰਦਨ ਕੀ ਖਾਣ ਵਾਸਤੇ ਕਬਾਬ ਆ ਗਏ ਕੇ ਰਵਾਂ ਕਰਦ ਅਵਲ ਬਸੇ ਪੁਸ਼ਤ ਕਹਾ ਰਵਾਂ ਕਰਦ ਕੀ ਰਵਾਨਾ ਕੀਤੇ ਅਵਲ ਕੀ ਹੈ ਪਹਿਲੇ ਵਸੇ ਕੀ ਬਹੁਤ ਪੁਸ਼ਤ ਕੀ ਹੈ ਪੂੜੇ ਕਹਾ ਕੀ ਹੈ ਘਾ ਦੇ ਜਿਵੇਂ ਨਕਲ ਦਿਖਾਉਣ ਲੱਗੀ ਹੈ ਉਸੇ ਤਰ੍ਹਾਂ ਹੀ ਕਹਿੰਦੇ ਘਾ ਦੇ ਪੂੜੇ ਉਸਨੇ ਉੱਤੇ ਚਿਰਾਗ ਜਗਾ ਕੇ ਮਸਾਲਾਂ ਜਗਾ ਕੇ ਰਵਾਨਾ ਕਰ ਦਿੱਤੇ ਦਰਿਆ ਜਮਨਾ ਦੇ ਦਰਿਆ ਵਿੱਚ ਰੋੜਨੇ ਸ਼ੁਰੂ ਕਰ ਦਿੱਤੇ ਦਗਾ ਮੇ ਬਹਿਦ ਪਾਸ ਹਾਂ ਇਸ ਤਰ੍ਹਾਂ ਕਹਿੰਦੇ ਦਗਾ ਮੇ ਦੇਹਿੰਦ ਦਗਾ ਕੀ ਧੋਖਾ ਮੇ ਦੇਹਿਦ ਕੇ ਦਿੰਦੀ ਰਹੀ ਪਾਸਬਾਨ ਪਹਿਰੇਦਾਰ ਚੌਕੀਦਾਰਾਂ ਦੇ ਚੌਕੀਦਾਰ ਜਿਹੜੇ ਸ਼ਾਹ ਪਾਤਸ਼ਾਹ ਦੇ ਜਿਹੜੇ ਪਾਤਸ਼ਾਹ ਦੇ ਚੌਕੀਦਾਰ ਸੀ ਉਹਨਾਂ ਨੂੰ ਵੀ ਉਸੇ ਤਰ੍ਹਾਂ ਪੂਲੇ ਦੇ ਉੱਪਰ ਮਸਾਲਾ ਜਗਾ ਜਗਾ ਕੇ ਧੋਖਾ ਦਿੰਦੀ ਰਹੀ ਉਹਨਾਂ ਨੇ ਪਹਿਰੇਦਾਰ ਨੇ ਪਹਿਲਾਂ ਵਾਂਗ ਹੀ ਗੋਲੀਆਂ ਚੁਰਾਈਆਂ ਕੂੜਿਆਂ ਦੇ ਮਾਰੀ ਗਏ ਤੇ ਉਹ ਸਾਰੇ ਫੈਰ ਮਕਾ ਬੈਠੇ ਵਜਾਂ ਪਿੱਛੋਂ ਵਜਾਂ ਕੀ ਉਸ ਪਾਸ ਕੀ ਪਿੱਛੋਂ ਕੋਸ਼ਿਸ਼ ਕਹਿੰਦੇ ਚਲਾਕੀ ਕੁਨਾਨ ਕੀ ਕੀਤੀ ਹਾਂ ਲਖਤੀ ਹੈ ਪਾਰ ਲੰਘਣ ਦੀ ਇਸ ਤਰ੍ਹਾਂ ਕਹਿੰਦੇ ਫਿਰ ਲੜਕੀ ਨੇ ਦੂਜੀ ਵਾਰ ਦਰਿਆ ਤੋਂ ਪਾਰ ਲੰਘਣ ਦੀ ਕੋਸ਼ਿਸ਼ ਕੀਤੀ ਚਲਾਕੀ ਕੀਤੀ ਦਰਾਮਦ ਕੀ ਆ ਗਈ ਜੇਦਾਰਥ ਤੋਂ ਦਰਿਆਏ ਦਰਿਆ ਦੇ ਸਖਤ ਜੋ ਕਸ਼ਨ ਵੀ ਬੜਾ ਤਿੱਖੀ ਚਾਲ ਵੀ ਚੱਲ ਰਿਹਾ ਜਮਨਾ ਦਾ ਦਰਿਆ ਉਹਦੇ ਉੱਤੇ ਤਰਕੇ ਆ ਗਈ ਕੂੜੇ ਰਾਹੀਂ ਵਜਾਂ ਬਿਸ਼ਕੁਰਾਂ ਉਹ ਗਿਰਦ ਸ਼ੁੱਧ ਵਜਾ ਕੀ ਉਸੇ ਤਰ੍ਹਾਂ ਬਿਸ਼ਕੁਨ ਕੀ ਬਿਸ਼ਕੁਨਾ ਨੀਰ ਕੀ ਤੱਟ ਵੱਢ ਕਰਕੇ ਪਹਿਰੇਦਾਰਾਂ ਨੂੰ ਗਰਦਾ ਸ਼ੁੱਧ ਕਹਿੰਦੇ ਗਰਦਾ ਰੂਪ ਹੋ ਗਈ ਹੈ ਬਾਬੀਦਨ ਅਜੋ ਸਹਾ ਪੈ ਮੁਰਦ ਹੈ ਸ਼ੁੱਧ ਬਾਬੀਦਨ ਕੀ ਨਾਲ ਹੀ ਦੇਖਣ ਦੇ ਅਜੋ ਕੀ ਸ਼ਾਹ ਪੈ ਪਾਤਸ਼ਾਹ ਦੇ ਤੁਲ ਹਾਂ ਮੁਰਦ ਹੈ ਸ਼ੁੱਧ ਮੁਰਦੇ ਹੋ ਗਿਆ ਕਹਿੰਦੇ ਪਾਤਸ਼ਾਹ ਵੀ ਦੇਖ ਕੇ ਉਸਦੀ ਬਹਾਦਰੀ ਨੂੰ ਕਹਿੰਦੇ ਮੁਰਦੇ ਤੇ ਤੁਲ ਹੋ ਗਿਆ ਹੈ ਘੜੀ ਅਕ ਬਿਨਾ ਦੰਦ ਗਰੂਬ ਆਫਤਾਬ ਇੱਥੇ ਘੜੀ ਪਾਠ ਸ਼ੁੱਧ ਕੀਤਾ ਘੜੀ ਅਕ ਬਿਨਾ ਦੰਦ ਗਰੂਬ ਆਫਤਾਬ ਘੜੀ ਇੱਕ ਬਿਮਾਨ ਕੀ ਰਹਿੰਦੀ ਸੀ ਗਰਕ ਅਸਤ ਕਹਿੰਦੇ ਗਰਕ ਹੁਣ ਅਸਤ ਹੋਣ ਦੇ ਆਪ ਕੀ ਹੈ ਸੂਰਜ ਦੇ ਆਪ ਸੂਰਜ ਚੰਨ ਦੇ ਵਿੱਚ ਇੱਕ ਘੜੀ ਬਾਕੀ ਰਹਿੰਦੀ ਸੀ ਵਜਾਂਗਾ ਦਿਆਮਦ ਕੁਸ਼ਾਗਦ ਤਨਾਬ ਹਾਂ ਵਜਿਆ ਕੀ ਉਸੇ ਜਾ ਕੀ ਇਹ ਜਗ੍ਹਾ ਦਿਆਮਦ ਕੀ ਆ ਗਈ ਕੁਸ਼ਾਇਦ ਕੀ ਖੋਲਦੀ ਹੋਈ ਤਨਾਬ ਕੀ ਹੈ ਤਣੀਆਂ ਨੂੰ ਯਾਨੀ ਜਿਹੜੇ ਘੋੜੇ ਦੇ ਅਗਾੜੀ ਪਿਛਾੜੀ ਹੈ ਨਾ ਉਹ ਜਗ੍ਹਾ ਤੇ ਉਹ ਖੁੱਲਣ ਲੱਗ ਪਈ ਹੈ ਲਗਾਮਸ਼ ਵਿਦਾ ਦੰਦ ਸਵਾਰ ਸਵਾਰ ਸੁਦੱਤ ਹਾਂ ਲਗਾਮਸ਼ ਫਿਰ ਉਸਨੇ ਲਗਾਮ ਵਿਦਾ ਦੰਦ ਕੀ ਦਿੱਤੀ ਹਾਂ ਸਾਰੇ ਕੀ ਜਿਹੜੇ ਸਵਾਰ ਘੋੜ ਸਵਾਰ ਸੀ ਤੇ ਸੁਧ ਹਸਤ ਕਹਿੰਦੇ ਇਸ ਤਰ੍ਹਾਂ ਹੋ ਗਈ ਉਸਤੇ ਅਸਵਾਰ ਜਦ ਤਾਜ਼ੀਆਂ ਨੇ ਤੂੰ ਅਫਰੀਦ ਮਸਤ ਫਰੀਦ ਕੀ ਇਹ ਮਾਰ ਦਿੱਤਾ ਤਾਜ਼ੀਆਂ ਨੇ ਕੀ ਕੋਰਡਾ ਚਾਬਕ ਕਿਉਂਕਿ ਇਸ ਵੈਰਸ ਅਫਰੀਦ ਕੀ ਇਹ ਦੌੜਿਆ ਮਸਤ ਘੋੜੇ ਦੇ ਵਾਂਗ ਜਦੋਂ ਘੋੜੇ ਦੇ ਉੱਪਰ ਸਵਾਰ ਹੋ ਕੇ ਉਸਨੇ ਕੋਰਡਾ ਮਾਰਿਆ ਚਾਬਕ ਮਾਰੀ ਹੈ ਮਸਤ ਹੋ ਕੇ ਦੌੜਿਆ ਹੈ ਚੁਨਾਸ ਜਿਸ ਨਾਲ ਅਸਤ ਕੀ ਘੋੜਾ ਸਰੀਰ ਕੀ ਉਛਲਿਆ ਹੈ ਵਰਤ ਕੇ ਬੁਲੰਦਗੀ ਅਰਥ ਨਾਲ ਸ਼ਾਹਦਾਰਥ ਹੈ ਸ਼ਾਹੀ ਪਾਤਸ਼ਾਹ ਦਾ ਘੋੜਾ ਬਹੁਤ ਉੱਚੀ ਬੁਲੰਦਗੀ ਨਾਲ ਉਛਲਿਆ ਯਾਨੀ ਉੱਚੀ ਉਸਨੇ ਛਾਲ ਮਾਰੀ ਹੈ ਉਸੇ ਵੇਲੇ ਕਹਿੰਦੇ ਜਿਹੜੀ ਛਾਲ ਦੇ ਬਿਆਮਦ ਕੀ ਲਿਆ ਵਿੱਚ ਦਰਿਆਏ ਕੀਏ ਦਰਿਆ ਦੇ ਗਾਹ ਕੀਏ ਜਗ੍ਹਾ ਦੇ ਇੱਕੋ ਛਾਲ ਦੇ ਮਾਰ ਕੇ ਜਿਹੜਾ ਘੋੜਾ ਹੈ ਉਹ ਦਰਿਆ ਦੇ ਵਿੱਚ ਆਪਣੇ ਆਪ ਨੂੰ ਲੈ ਆਇਆ ਫਿਰ ਉਹ ਤਰਨ ਦੇ ਦਰਾਮਦ ਕੀ ਆਇਆ ਹੈ ਸੇ ਦਰਿਆ ਅਜੀਮ ਡੂੰਘੇ ਦੇ ਉਹ ਘੋੜਾ ਕਹਿੰਦੇ ਇਸ ਤਰ੍ਹਾਂ ਨੂੰ ਲੈ ਕੇ ਡੂੰਘੇ ਦਰਿਆ ਦੇ ਵਿੱਚ ਤਰਨ ਵਿੱਚ ਆਇਆ ਹੈ ਤਰਦਾ ਆਇਆ ਹੈ ਪਾਰਸ ਹਮੀ ਗਸ਼ਤ ਹੁਕਮੇ ਕਰੀਮ ਤੇ ਪਾਰ ਹਮੀ ਕੀ ਵੀ ਗਸ਼ਤ ਕੀ ਹੋ ਗਏ ਹੁਕਮੇ ਕਰੀਮ ਉਹ ਪਰਮੇਸ਼ਰ ਦੇ ਹੁਕਮ ਵਿੱਚ ਦੋਵੇਂ ਹੀ ਯਾਨੀ ਘੋੜਾ ਤੇ ਉਹ ਲੜਕੀ ਪਾਰ ਹੋ ਗਏ ਦਰਿਆ ਤੋਂ ਦਰਿਆ ਫਰੋਧ ਆਮਦਸ਼ ਅਸਪ ਕਰਦਸ਼ ਸਲਾਮ ਹਾਂ ਫਰੋਧ ਕੀ ਹੇਠਾਂ ਉਤਰ ਆਮਦਸ਼ ਕੀ ਆ ਗਈ ਹੇਠਾਂ ਉਤਰੇ ਆਈ ਅਸਪ ਕੀ ਏ ਘੋੜੇ ਤੋਂ ਕਰਦਸ਼ ਕੀ ਏ ਚਲੀਸੀ ਸਲਾਮ ਕੀ ਏ ਪਾਤਸ਼ਾਹ ਨੂੰ ਇਸ ਤਰ੍ਹਾਂ ਕਹਿੰਦੇ ਉਹ ਘੋੜੇ ਤੋਂ ਹੇਠਾਂ ਉਤਰ ਕੇ ਤੇ ਫਿਰ ਸ਼ੇਰ ਸ਼ਾਹ ਪਾਤਸ਼ਾਹ ਨੂੰ ਉਹਨੇ ਆ ਕੇ ਸਲਾਮ ਕਰ ਦਿੱਤੀ ਹੈ ਬਗੋਇਦ ਸੁਖਨ ਸ਼ਾਹੀ ਅਰਬੀ ਕਲਾਮ ਬਗੋਇਦ ਕੀ ਆਖਿਆ ਪਾਤਸ਼ਾਹ ਨੂੰ ਸੁਖਨ ਕੀ ਏ ਬਚਨ ਸ਼ਾਹ ਅਰਬੀ ਕਲਾਮ ਅਰਬੀ ਅਰਬ ਦੇਸ਼ ਦੀ ਕਲਾਮ ਵਿਚ ਅਰਬ ਦੇਸ਼ ਦੀ ਬੋਲੀ ਵਿਚ ਉਸਨੇ ਸ਼ੇਰ ਸ਼ਾਹ ਪਾਤਸ਼ਾਹ ਨੂੰ ਆਖਿਆ ਤੇ ਅਕਲ ਕਰਾ ਗਸਤ ਏ ਸ਼ਾਹ ਸ਼ਾਹ ਤੋ ਅਕਲ ਚਰਾ ਗਸਤ ਏ ਸ਼ਾਹ ਸ਼ਾਹ ਹੇ ਪਾਤਸ਼ਾਹ ਦੇ ਪਾਲ ਤੋ ਕੀ ਤੇਰੀ ਅਕਲ ਜਿਹੜੀ ਅਕਲ ਹੈ ਚਰਾ ਕੀ ਕਿੱਥੇ ਗਸਤ ਕੀ ਚਲੇ ਗਈ ਹੈ ਹੇ ਸ਼ੇਰ ਸ਼ਾਹ ਪਾਤਸ਼ਾਹ ਤੇਰੀ ਅਕਲ ਕਿੱਥੇ ਚਲੇ ਗਈ ਹੈ ਕੇ ਮਾਰਾ ਬੁਰਦਨ ਤੋ ਦਾਦਨ ਸੁਰਾਹਾ ਹਾਂ ਕੇ ਜੋ ਮੈਂ ਮਾਂ ਰਾਹੋ ਨਾਮ ਦਾ ਘੋੜਾ ਬੁਰਦਨ ਕੀ ਲੈ ਗਿਆ ਆਪ ਜੀ ਤੇ ਤੋ ਦਾਦਨ ਸੁਰਾਹਾ ਕਹਿੰਦੇ ਤੂੰ ਦਾਦਨ ਕੀ ਦੇ ਦਿੱਤਾ ਸੁਰਾਹੋ ਕੀ ਸੁਰਾਹੋ ਨਾਮ ਦਾ ਦੂਜਾ ਘੋੜਾ ਵੀ ਪਹਿਲਾ ਘੋੜਾ ਤਾਂ ਨਹੀਂ ਆਪ ਹੀ ਲੈ ਗਿਆ ਸੀ ਵੀ ਤੇਰੀ ਅਕਲ ਕਿੱਥੇ ਚਲੀ ਗਈ ਪਾਤਸ਼ਾਹ ਦੂਜਾ ਘੋੜਾ ਤੂੰ ਮੈਨੂੰ ਆਪ ਹੀ ਬਿਨਾ ਸਵਾਰ ਕੇ ਦੇ ਦਿੱਤਾ ਹੈ ਜੇ ਗੁਪਤ ਚੁਣੀ ਤਾਂ ਰਵਾਂ ਕਰ ਦੇ ਰਕਸ਼ ਹਾਂ ਤੇ ਜੋ ਗੁਪਤ ਕੀ ਆਖ ਕੇ ਚੁਣੀ ਕੀ ਇਸ ਤਰ੍ਹਾਂ ਤਾਂ ਕਿ ਉਸਨੇ ਰਵਾਂ ਕਰ ਕੇ ਰਵਾਨਾ ਕਰ ਦਿੱਤਾ ਰੱਖੀਏ ਘੋੜੇ ਨੂੰ ਇਸ ਤਰ੍ਹਾਂ ਦੇ ਪਾਤਸ਼ਾਹ ਨੂੰ ਬਚਨ ਕਹਿ ਕੇ ਉਹ ਲੜਕੀ ਨੇ ਘੋੜੇ ਨੂੰ ਰਵਾਨਾ ਕਰ ਦਿੱਤਾ ਤੋਰ ਦਿੱਤਾ ਹੈ ਵਾਹ ਯਾਦ ਆਮਦ ਏਜ ਦੇ ਦਾਦ ਬਖਸ਼ ਹਾਂ ਵਾਹ ਵਿੱਚ ਯਾਦ ਦੇ ਆਮਦ ਕੀ ਉਹ ਆਇਆ ਹੈ ਏਜ ਦੇ ਕੀ ਪਰਮੇਸ਼ਵਰ ਜੋ ਦਾਦ ਕੀ ਦਾਤਾਂ ਨੂੰ ਬਖਸ਼ਣ ਵਾਲਾ ਪਰਮੇਸ਼ਵਰ ਜੋ ਦਾਤਾਂ ਨੂੰ ਬਖਸ਼ਣ ਵਾਲਾ ਉਸ ਵੇਲੇ ਉਹਦੇ ਮਨ ਚਿਤ ਵਿੱਚ ਇੱਥੇ ਆਇਆ ਹੈ ਪੁਸ਼ਤ ਅਸਪਹਾ ਬੇਸ਼ੁਮਾਰ ਉਸ ਵੇਲੇ ਕਹਿੰਦੇ ਪੈ ਗਏ ਦਿਖਤਾਦ ਕੀਏ ਪੈ ਗਏ ਪੁਸ਼ਤ ਕੀਏ ਪਿਛ ਪਿੱਛੇ ਅਸਪ ਕੀਏ ਘੋੜਾਂ ਦੇ ਬੇਸ਼ੁਮਾਰ ਕੀ ਅਜਨ ਜਾਣੀ ਅਣਗਿਣਤੀ ਪਹਿਰੇਦਾਰ ਸੂਰਵੀਰ ਜਿਹੜਾ ਘੋੜਾ ਲਿਜਾ ਕੇ ਲਹਿਰਤੀ ਲਹਿਰੀ ਉਹਦੇ ਪਿੱਛੇ ਪਿੱਠ ਦੇ ਪਿੱਛੇ ਪੈ ਗਏ, ਜਾਣੀ ਉਹਨੂੰ ਫੜ ਲਈ ਦੌੜੇ ਨੇ ਜੀ। ਤੇ ਓਰਾ ਨਾ ਹਮ ਬਰ ਕੁੰਦ ਕਾ ਸਵਾਰ, ਓਰਾ ਨਾ ਹਮ ਬਰ ਕੁੰਦ ਕਾ ਸਵਾਰ, ਤੇ ਓਰਾ ਉਸਦੀ ਨਾ ਨਹੀਂ ਹਮ ਤੀ ਬਰ ਕੀ ਬਰਾਬਰੀ ਕੁੰਦ ਕੀ ਕੀਤੀ, ਕਸ ਕੀ ਕਿਸੇ ਸਵਾਰ ਕੇ ਘੋੜ ਸਵਾਰ ਨੇ, ਉਹ ਲੜਕੀ ਦੀ ਕਿਸੇ ਕਹਿੰਦੇ ਘੋੜ ਸਵਾਰੇ ਨੇ। ਤੇ ਉਹ ਜਾਣੀ ਇਹ ਜਦੋਂ ਕਿ ਉਹਰਾ ਬਰਾਬਰੀ ਨਹੀਂ ਕੀਤੀ, ਜਾਣੀ ਉਹਦੇ ਬਰਾਬਰ ਨਹੀਂ, ਉਹਦੇ ਕੋਲ ਨਹੀਂ ਕੋਈ ਪੁੱਜ ਸਕਿਆ ਹੈ। ਵਜੈ ਮਰਦ ਦਸਕਾਰ ਹਾਂ ਪੇਸ਼ਾ, ਉਸੇ ਵੇਲੇ ਪਾਤਸ਼ਾਹ ਦੇ ਪੇਸ਼ਕੀਏ ਸਾਹਮਣੇ ਅੱਗੇ ਜਿੰਨੇ ਸੂਰ ਵੀ ਬਹਾਦਰ ਸੀ ਉਹਨਾਂ ਨੇ ਬੇਦਕੀਏ ਬਾਹ ਮਾਰੀਆਂ, ਮਰਦਾਂ ਨੇ ਦਸਕਾਰ ਕੀ ਆਪਣੀਆਂ ਦਸਤਾਰਾਂ, ਪਾਤਸ਼ਾਹ ਦੇ ਸਾਹਮਣੇ ਕਹਿੰਦੇ ਪੱਗਾਂ ਲਾ ਕੇ ਮਾਰੀਆਂ ਜਿੰਨੀਆਂ ਸੂਰ ਵੀ ਨੇ। ਇਹ ਸ਼ਾਹ ਸ਼ਾਹਾਨ ਆਲਮ ਪਨਾਹਾ ਕਹਿੰਦੇ, ਹੇ ਸ਼ਾਹਾਨ ਸ਼ਾਹ ਪਾਤਸ਼ਾਹ ਦੇ ਪਾਤਸ਼ਾਹ ਸੰਸਾਰ ਦੇ ਪਨਾਹ ਆਸਰਾ ਰੂਪ, ਕਸੇ ਅਰਦੋ ਆਹੂ ਖੁਰਾਕ, ਤੁਸੀਂ ਇਹ ਕੀਤਾ ਕਹਿੰਦੇ ਫੜ ਕਰਕੇ ਕੌਣ ਲੈ ਗਿਆ, ਹਰਦੂ ਕੀ ਇਹ ਦੋਨੋਂ ਹਰਨ ਕੀ ਹਰਨਾ ਵਰਗੇ ਜਿਹੜੇ ਬਰਾਤ ਜੀ ਵਰਗੇ ਸਨ, ਇੱਕ ਹਰਨ ਵਰਗੇ ਤੇ ਦੂਜੇ ਬਰਾਤ ਜੀ ਵਰਗੇ, ਇੱਕ ਬਰਾਤ ਜਿਵੇਂ ਗਧਾ ਹੁੰਦਾ ਇਸ ਤਰ੍ਹਾਂ ਦਾ ਉਹ ਪੇਟ ਦੇ ਵਾਲਾ ਵੱਡਾ ਭਾਰੀ ਪੰਛੀ ਹੁੰਦਾ ਹੈ, ਜਿਹਦੀ ਉਹ ਇਸ ਤਰ੍ਹਾਂ ਕਹਿੰਦੇ ਜਿਹੜਾ ਈਰਾਲ ਖੀਰ ਸੀ ਉਹ ਸਵਾਰੀ ਕਰਕੇ ਮੁਹੰਮਦ ਨੂੰ ਸੱਤਵੇਂ ਅਸਮਾਨ ਕੋਲ ਖੁਦਾਲ ਕੋਲ ਲੈ ਕੇ ਗਿਆ ਸੀ, ਇਸ ਤਰ੍ਹਾਂ ਕਹਿੰਦੇ ਜਿਹੜਾ ਆਹੂ ਹਰਨ ਵਰਗੇ ਤੇ ਬਰਾਤ ਵਰਗੇ ਘੋੜੇ ਸੀ ਉਹ ਲੈ ਕੇ ਚਲੇ ਆ ਗਿਆ। ਓਰਾ ਦੇ ਬਖਸ਼ੀਦ ਖੁਦ ਦਸਤਾ ਪਾਤਸ਼ਾਹ ਤੂੰ ਓਰਾ ਬਖਸ਼ੀਦ ਕਹਿੰਦੇ ਤੁਸੀਂ ਆਪ ਹੀ ਉਸਨੇ ਤਾਂ ਦੂਜਾ ਘੋੜਾ ਬਖਸ਼ ਦਿੱਤਾ, ਖੁਦ ਕੀ ਆਪ ਦਸ ਕੀ ਹੱਥੀ ਇੱਕ ਕਾਫੀ ਇੱਕ ਜਿਹੜਾ ਘੋੜਾ ਉਹ ਤੁਸੀਂ ਆਪ ਹੀ ਆਪਣੇ ਹੱਥਾਂ ਨਾਲ ਉਸਨੂੰ ਦੇ ਦਿੱਤਾ ਹੈ। ਚਿਰਾਮੇ ਕੁੰਦ ਕਾਰਹਾ ਵੇ ਖੁਦੀ, ਹਾਂ ਚਿਰਾਮੇ ਤੁਸੀਂ ਕਿਉਂ ਕੁੰਦ ਕੀ ਕੀਤਾ, ਕਾਰਹਾ ਕੰਮ ਵੇ ਖੁਦੀ ਕੇ ਬੇਸਮਝੀ ਵਾਲਾ, ਹੇ ਪਾਤਸ਼ਾਹ ਤੁਸੀਂ ਬੇਸਮਝੀ ਵਾਲਾ ਕੰਮ ਕਿਉਂ ਕੀਤਾ ਹੈ। ਇਹ ਰਾਹਾ ਅਜੋ ਮਾਨ ਸੁਰਾਹਾ ਤੁਈ, ਜੋ ਰਾਹੋ ਨਾਮ ਦਾ ਜਿਹੜਾ ਘੋੜਾ ਸੀ ਅਜੋ ਕੀਏ ਸੇ ਉਹ ਮਨ ਕੀ ਮੇਰੇ ਸੁਰਾਹਾ ਕੀਏ ਸੁਣੀ, ਜਾਣੀ ਪਹਿਲਾ ਘੋੜਾ ਤਾਂ ਵੀ ਉਹ ਆਪ ਲੈ ਗਿਆ ਸੀ, ਦੂਸਰਾ ਘੇੜਾ ਤੁਸੀਂ ਉਹਨੇ ਆਪ ਹੀ ਉਹਨੂੰ ਦੇ ਦਿੱਤਾ ਹੈ। ਬੇਪੁਰਦਸ ਅਜੋ ਅਸਪ ਹਰਦੋ ਅਜ਼ੀਮ, ਹਾਂ ਇਸ ਤਰ੍ਹਾਂ ਵਰਦਸ ਅਜੋ ਉਹ ਲੈ ਕੇ ਚਲੀ ਗਈ ਆ, ਅਸਲ ਘੋੜੇ ਘੋੜਿਆਂ ਹਰਦ ਕੀ ਹੈ ਦੋਨਾਂ ਤਾਈ ਅਜ਼ੀਮ ਜੋ ਬਹੁਤ ਵੱਡੇ ਕੀਮਤ ਦੇ ਸਨ, ਬਹੁਤ ਵੱਡੇ ਕੀਮਤ ਦੇ ਘੋੜੇ ਸੀ ਉਹ ਲੜਕੀ ਬਹਾਦਰ ਲੈ ਕੇ ਚਲੀ ਗਈ। ਵਜਾ ਰਾਹ ਦੇ ਬਖਸ਼ੀਦ ਹੁਕਮੇ ਰਹੀ, ਵਜਾ ਕੀ ਉਸ ਰਾਕੀਏ ਨੂੰ ਬੇ ਬਖਸ਼ੀਦ ਉਹ ਜਿਹੜਾ ਪਾਤਸ਼ਾਹ ਦਾ ਪੁੱਤਰ ਸੀ ਪਰਮੇਸ਼ਰ ਦੇ ਹੁਕਮ ਨਾਲ ਉਹਨੂੰ ਜਾ ਕੇ ਦੇ ਦਿੱਤੇ ਪੜਾ ਦਿੱਤੇ ਨੇ। ਓਰਾ ਦਰਾਵਦ ਖਾਨ ਹੈ ਨਿਕਾਹ, ਘੋੜਿਆਂ ਨੂੰ ਦੇਖ ਕੇ ਓਰਾ ਕੀ ਉਸ ਤਾਈ ਦਰਾਵਦ ਕੀ ਦਰਾਵਦ ਕੀ ਲੈ ਆਂਦਾ, ਉਸ ਪਾਤਸ਼ਾਹ ਦੇ ਖਾਨੇ ਕੀ ਪੁੱਤਰ ਨੇ ਖਾਨਾ ਕੀ ਘਰ ਦੇ ਵਿੱਚ ਨਿਕਾਹ ਕਰਕੇ, ਜਾਣੀ ਉਹ ਘੋੜੇ ਲੈ ਕੇ ਉਹ ਪਾਤਸ਼ਾਹ ਦੇ ਪੁੱਤਰ ਨੇ ਉਹ ਲੜਕੀ ਦੀ ਬਹਾਦਰੀ ਦੇਖ ਕੇ ਉਸਨੂੰ ਵਿਵਾਹ ਕਰਕੇ ਆਪਣੇ ਘਰ ਵਿੱਚ ਲੈ ਆਂਦਾ। ਕੌਲੇ ਕੁੰਦ ਮੁਸਤਕੀਮ ਹੁਕਮ ਸ਼ਾਹ, ਜੋ ਵਚਨ ਨੂੰ ਉਸਨੇ ਕੁੰਦ ਕੀ ਕੀਤਾ ਮਸਤੀ ਪੱਕਾ ਹੁਕਮ ਪਾਤਸ਼ਾਹ ਪਰਮੇਸ਼ਰ ਦੇ, ਪਰਮੇਸ਼ਰ ਦੇ ਹੁਕਮ ਨਾਲ ਆਪਣਾ ਜਿਹੜਾ ਵਚਨ ਕੀਤਾ ਉਸਨੇ ਪੂਰਾ ਪੱਕਾ ਨਿਭਾਇਆ ਹੈ। ਜਿਹੜੇ ਸਾਚੀਆ ਸਾਗਰੇ ਕੋਕਨਾਰ, ਇਸ ਤਰ੍ਹਾਂ ਇੱਕ ਲੜਕੀ ਬਹਾਦਰੀ ਸੁਣਾ ਕੇ ਗੁਰੂ ਮਹਾਰਾਜ ਨੇ ਉਹਨੂੰ ਫਿਟੇ ਲਾਂਤਾ ਔਰੰਗਜ਼ੇਬ ਨੂੰ ਪਾਈਆਂ, ਹੁਣ ਇੱਥੇ ਸਮਾਪਤੀ ਕਰਦੇ ਆ। ਵਿਦਾ ਸਾਚੀਆ ਸਾਗਰੇ ਕੋਕਨਾਰ, ਵਿਦਾ ਕੀਆ ਦੇ ਦਿਓ, ਸਾਚੀਆ ਕੀ ਹੇ ਗੁਰੂ ਰੂਪ, ਸਾਗਰ ਕੀ ਹੈ ਪਿਆਲਾ, ਕੋਕਨਾਰ ਕੀ ਹੈ ਕੋਸ ਦੇ ਰੰਗ ਵਾਲਾ ਭਗਤੀ ਰੂਪ, ਬਰੇ ਵਕਤ ਜੰਗਸ ਵਿਆਮਦ ਬਕਾਰ, ਹਾਂ ਜਿਹੜਾ ਭਗਤੀ ਰੂਪ ਕਹਿੰਦੇ ਕੋਕਨਾਰ ਦਾ ਪੁਰਸ਼ ਦਾ ਪਿਆਲਾ ਹੈ, ਦਰੇ ਕੇ ਅੰਦਰ ਵਕਤੇ ਕੀ ਹੈ ਸਮੇਂ, ਜੰਗਸ ਕੀ ਜੰਗ ਦੇ ਵਿਆਮਦ ਕੀ ਆਉਂਦਾ ਹੈ, ਬਕਾਰ ਕੀ ਹੈ ਕੰਮ ਰਾਏ ਭਗਤੀ ਰੂਪ ਕਹਿੰਦੇ ਪੁਰਸ਼ ਦਾ ਪਿਆਲਾ ਜੰਗ ਦੇ ਵਿੱਚ ਬੜਾ ਭਾਰੀ ਕੰਮ ਆਉਂਦਾ ਹੈ, ਭਗਤੀ ਕੀਤੀ ਜੰਗ ਵਿਚ ਬਹੁਤ ਕੰਮ ਆਉਂਦੀ, ਇਸ ਕਰਕੇ ਭਗਤੀ ਰੂਪੀ ਪਿਆਲਾ ਮੈਨੂੰ ਬਖਸ਼ੋ ਜੀ ਗੁਰੂ ਜੀ। ਇਹ ਖੂਬਸਤ ਦਰ ਵਕਤ ਖਸ਼ਮ ਅਫਕ ਨੇ, ਇਹ ਜੋ ਖੂਬਸ ਚੰਗਾ ਹੈ ਦਰ ਅੰਦਰ ਸਮਕੀਏ ਸਮਾਨ ਬੈਰੀ ਖਸਮ ਕੀਏ ਬੈਰੀ ਕਾਮ ਆਦਮੀਆਂ ਦੇ ਅਸਮੀ ਤੇ ਡੇਗਣ ਵਾਲਾ, ਜੋ ਜੰਗਲ ਦੇ ਵਿਚ ਬੈਰੀਆਂ ਨੂੰ ਡੇਗਣ ਵਾਲਾ ਬਹੁਤ ਚੰਗਾ ਹੈ, ਇਉਂ ਕੰਮ ਆਉਂਦਾ ਹੈ ਭਗਤੀ ਰੂਪ ਪਿਆਲਾ। ਤੇ ਯਕ ਕੁਰਤਿਆਸ ਫੀਲ ਰਾ ਪੈਤ ਨੇ, ਤੇ ਯਕ ਇਕ ਪ੍ਰਸਤਸ਼ਤੀਏ ਕੁਤ ਭਗਤੀ ਰੂਪ ਪਿਆਲੇ ਦੀ ਫੀਲ ਕੀ ਹੱਥੀ ਨੂੰ ਕਹਿੰਦੇ ਪੈਕਨੀ ਇਕ ਆਕਾਰ ਵਾਰੀ ਕਰਨ ਵਾਲਾ ਹੈ। ਕਹਿੰਦੇ ਇਕ ਜਿਹੜਾ ਇਹ ਭਗਤੀ ਰੂਪ ਪਿਆਲਾ ਹੈ ਪਰਮੇਸ਼ਰ ਗੁਰੂ ਸਾਖੀਏ ਜੀ ਤੇ ਦੂਨ, ਤੇ ਇਹ ਜਿਵੇਂ ਬਹੁਤ ਵੱਡਾ ਹਾਥੀ ਹੁੰਦਾ ਨਾ, ਇਸ ਤਰ੍ਹਾਂ ਦੇ ਉਹ ਮਹਾਨ ਕਹਿੰਦੇ ਬਲ ਨੂੰ ਬਖਸ਼ ਦੇਣ ਵਾਲਾ ਹੈ। ਇਸ ਤਰ੍ਹਾਂ ਇਹ ਗਿਆਰਵੀਂ ਹਕਾਇਤ ਇੱਥੇ ਪੂਰੀ ਹੋਏਗੀ, ਬਾਰਵੀਂ ਸ਼ੁਰੂ ਕਰ ਰਹੇ ਹਨ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ, ਇੱਕੋ ਅਦਵੈਤ ਰੂਪ ਹੈ, ਓ ਮੰਗਲ ਰੂਪ, ਪ੍ਰਕਾਸ਼ ਰੂਪ ਹੈ, ਵਾਹਿਚਰਜ ਰੂਪ, ਗੁਰੂ ਸਰੂਪ, ਉਸਦੀ ਹਮੇਸ਼ਾ ਫਤਿਹ ਜਿੱਤ ਹੈ ਜੀ। ਰਜਾ ਬਖਸ਼ ਬਖਸ਼ਿੰਦ ਇਹ ਬੇਸ਼ੁਮਾਰ, ਰਜਾ ਬਖਸ਼ ਜੋ ਰਜਾ ਵਿਚ ਰਹਿਣ ਵਾਲਾ ਹੈ ਤੇ ਬਖਸ਼ਣ ਉਗਣਾ ਨੂੰ ਬਖਸ਼ਣ ਵਾਲਾ, ਬਖਸ਼ਣ ਬਖਸ਼ਾ ਕਰਨ ਵਾਲਾ, ਬੇਸ਼ੁਮਾਰ ਕੀ ਬੇਨਤੀ ਉਗਣਾ ਨੂੰ ਬਖਸ਼ਣ ਵਾਲਾ ਹੈ ਤੇ ਬਖਸ਼ਾ ਕਰਨ ਵਾਲਾ ਹੈ ਪਰਮੇਸ਼ਰ। ਰਿਹਾਈ ਦੇਹੋ ਪਾਕ ਪਰਵਰਦਗਾਰ, ਫਿਰ ਉਹ ਰਿਹਾਈ ਦਿਓ ਕਿ ਆਜ਼ਾਦੀ ਸੁਤੰਤਰਤਾ ਦੇਣ ਵਾਲਾ ਹੈ, ਬਹੁਤ ਪਾਕ ਕੀ ਹੈ ਪਵਿੱਤਰ ਹੈ, ਪਰਵਰਦਗਾਰ ਕੀ ਹੈ ਪਾਲਣਾ ਪੋਸ਼ਣਾ ਕਰਨ ਵਾਲਾ। ਰਹੀਮੋ ਕਰੀਮੋ ਮਕੀਨੋ ਮਕਾਨ, ਰਹੀਮੋ ਰਹਿਮ ਦਿਲ ਹੈ, ਕਰੀਮੋ ਕਿਰਪਾਲੂ ਹੈ, ਮਕਾਨੋ ਮਕੀਨੋ ਮਕਾਨਾਂ ਵਿਚ, ਮਕਾਨ ਦੇ ਵਿਚ ਵੀ ਹੈ, ਮਕਾਨ ਦੇ ਵਿਚ ਜਿਹੜੇ ਰਹਿ ਰਹੇ ਉਹਨਾਂ ਵਿਚ ਵੀ ਹੈ। ਅਜ਼ੀਮੋ ਫਹੀਮੋ ਜ਼ਮੀਨੋ ਜ਼ਮਾਨ, ਰਹੀਮੋ ਵੱਡਾ ਹੈ, ਫਹੀਮੋ ਅਕਲ ਵਾਲਾ ਹੈ, ਜ਼ਮੀਨੋ ਧਰਤੀ ਤੇ ਅਜ਼ਮਾਨਾ ਆਕਾਸ਼ ਦਾ ਮਾਲਕ ਹੈ। ਸੁਨੀਦਮ ਸੁਖਨ ਕੁਹ ਕਹਿ ਬਰ ਅਜ਼ੀਮ, ਹਾਂ ਸੁਨੀਦਮ ਕੀ ਸੁਣੀਏ, ਸੁਖਨ ਕੀ ਹੈ ਕਹਾਣੀ, ਕੁਹ ਕੀ ਹੈ ਪਹਾੜ ਵੀ, ਕੈਬਰ ਕੈਬਰ ਨਾਲੇ ਪਹਾੜ ਦੀ ਅਸੀਂ ਇੱਕ ਘਟਨਾ ਕਹਾਣੀ ਸੁਣੀਆਂ ਜੀ ਤੇ ਬਹੁਤ ਬਹੁਤ ਵੱਡੇ ਕੋਹ ਨਾਲੇ ਖੈਬਰ ਨਾਲੇ ਪਹਾੜ ਦੀ ਇੱਕ ਕਹਾਣੀ ਸੁਣੀਏ ਤੇ ਇਹਨੂੰ ਸੁਣਾਉਂਦੇ ਹਾਂ। ਅਫਗਾਨ ਯਕੇ ਬੂਦ ਉਹ ਜਾ ਰਹੀ, ਹਾਂ ਉਸ ਖੈਬਰ ਨਵੇਂ ਪਹਾੜ ਦੇ ਵਿਚ ਇੱਕ ਅਸਨ ਪਛਾਣਦਾ ਹੈ, ਤੂੰ ਪਿੱਛੇ ਇੱਕ ਪਛਾਣ ਹੈ ਸੀ ਇਸ ਰਹੀਮ ਨਾਮ ਦਾ। ਯਕੇ ਬਾਨੂ ਏ ਬੂਦ ਉਹ ਹਮਚੋ ਮਹਾ, ਜਗ੍ਹਾ ਦਾ ਰਹੀਮ ਨਾ ਰਹੀਮ ਨਾਮ ਦਾ ਉਸ ਜਗ੍ਹਾ ਇੱਕ ਪਛਾਣ ਰਹਿੰਦਾ ਸੀ। ਜਕੇ ਬਾਨੀਏ ਬੂਰ ਹਨਚੋ ਤੋਂ ਮਾਹਾ, ਜਕੇ ਇੱਕ ਬਾਨੂ ਕੇ ਇਸਤਰੀ ਬੂਰ ਕੀ ਸਹੀ, ਉਹ ਕੀ ਉਸ ਦੀ ਹਮ ਕੀ ਅਤੀ ਕਿਉਂਕਿ ਸਰਤ ਮਾਹ ਚੰਦਰਮਾ ਦੇ, ਉਹਦੀ ਇੱਕ ਕਹਿੰਦੇ ਇਸਤਰੀ ਸੀ ਚੰਦਰਮਾ ਦੇ ਤਸਰ ਸੇ, ਉਹਨਾਂ ਦਾ ਦੀਦਨਸ਼ ਰਿਸ਼ਤ ਗਰਦਨ ਜੇ ਸ਼ਾਹ, ਗਰਦਨ ਕੀ ਹੈ ਕਰਦੇ ਸਨ, ਦੀਦਨ ਕੀ ਹੈ ਤੱਕ ਕਰਕੇ, ਸਿਰਫ ਕੀ ਹੈ ਨੀਵੀਆਂ, ਗਰਦਨ ਕੀ ਹੈ ਗਰਦਨਾਂ ਨੂੰ, ਜਿਹੜੇ ਸ਼ਾਹ ਸਨ ਪਾਤਸ਼ਾਹ ਵੀ ਉਸ ਇਸਤਰੀ ਨੂੰ ਤੱਕ ਕੇ ਗਰਦਨਾਂ ਨੀਵੀਆਂ ਕਰਦੇ ਵੀ ਸਾਡੇ ਘਰ ਵਿਚ ਵੀ ਅਸੀਂ ਕੋਈ ਰਾਣੀ ਪਟਰਾਣੀ ਨਹੀਂ ਹੈ। ਦੋ ਅਬਰੂ ਜੋ ਅਬਰੇ ਬਹਾਰਾ ਕੁੰਦਾ, ਦੋਵੇਂ ਜਿਹੜੇ ਅਬਰੂ ਕੀ ਪ੍ਰਵਟੇ ਹੈ ਵਾਂਗ ਬਦਲਾਂ ਦੇ ਬਹਾਰਾ ਕੁੰਦ ਕੀ ਕਰਦੇ ਸਨ, ਨਾਮੇ ਜਗਾ ਜੋ ਅੱਜ ਤੀਰ ਬਾਰਾ ਕੁੰਦਾਂ ਕੀ ਝਿਮਣੀਆਂ, ਹਾਂ ਚੋ ਕੀ ਇਸ ਦਰਸ ਅੱਜ ਕੀ ਦੇ ਤੀਰਾਂ ਦੇ ਵਾਂਗ ਬਾਰਸ ਬਾਰਾਂ ਬਾਰਿਸ਼ ਕਰਦੀਆਂ ਸਨ, ਉਹਦੀਆਂ ਝਿਮਣੀਆਂ ਤੀਰਾਂ ਦੀਆਂ ਬਾਰਿਸ਼ ਕਰਦੀਆਂ ਸੀ। ਰੁਖੇ ਤੂੰ ਖਲਾਸੀ ਬੇਹਦ ਮਾਹਿਰਾਂ, ਰੁੱਖ ਕੀ ਉਹਦਾ ਮੁਖੜਾ ਕਿਉਂਕਿ ਇਸ ਦਰਸ ਖਲਾਸੀ ਛੁੱਟੀ ਦਿੰਦਾ ਸੀ ਮਹਾਂ ਕੀ ਚੰਦਰਮਾ ਤਾਈ, ਬਾਣੀ ਉਹਦਾ ਜਿਹੜਾ ਮੁਖੜਾ ਹੈ ਚੰਦਰਮਾ ਨੂੰ ਛੁੱਟੀ ਦਿੰਦਾ ਸੀ, ਮੇਰੇ ਹੁੰਦਿਆਂ ਤੈਨੂੰ ਕੋਈ ਆਕਾਸ਼ ਵਿਚ ਚੜ੍ਹਨ ਦੀ ਲੋੜ ਨਹੀਂ ਹੈ। ਬਿਹਾਰੇ ਗੁਲਿਸਤਾਂ ਦਹਿਦ ਸ਼ਾਹਿਰਾਂ, ਹਾਂ ਬਿਹਾਰੇ ਕਹਿੰਦੇ ਗੁਲਿਸਤਾਂ ਕਹਿੰਦੇ ਇਸ ਤਰ੍ਹਾਂ ਖੜਾ ਦਿੰਦਾ ਸੀ ਬਗੀਚੀ ਦੇ ਤਾਈ ਹੋ ਸ਼ਾਹਰਾਂ ਪਾਤਸ਼ਾਹ ਦੇ, ਬਾ ਅਬਰੂ ਕਮਾਨੇ ਸੁਦਾ ਨਾਜ ਨੇ, ਹਾਂ ਬਾ ਅਬਰੂ ਉਸਦੇ ਜਿਹੜੇ ਪ੍ਰਵਟੇ ਸਨ ਕਮਾਨੇ ਕੀ ਤਨਖ ਵਾਂਗ ਸ਼ਿਰਾ ਸਨ, ਨਾਜਨੀ ਕੀ ਇਸ ਤਰ੍ਹਾਂ ਰਹੇ, ਬਾ ਚਸ਼ਮਸ਼ ਜਨੰਦ ਕੈਬਰ ਤਹਿਰਗੀ, ਬਾ ਦੋਨੋ ਨੇਤਰ ਚਮਸ ਕੀ ਨੇਤਰ ਜਨੰਦ ਕੀ ਮਾਰਦੀ ਕੈਬਰੇ ਕੀ ਤੀਰ ਕਹਿਰ ਕਰਨ ਵਾਲੇ, ਬਾਮਸਤੀ ਦਿਹਦ ਹਾਮ ਚੁਨੀ ਰੂਹ ਮਸਤੀ ਦਿਹਦ ਕੀ ਜਿੰਦੀ ਪੀਪਨਾ ਚਿਨਾ ਅਜਿਹੀ ਰੂਹਿਕ ਮੁਖ ਮਸਤ ਉਸਦਾ ਦੇਹ ਕਰਕੇ ਗੁਲਸਤਾ ਕੁੰਡ ਬੂਮ ਸ਼ੋਰੀਦ ਦਸਤ ਇਸ ਤਰ੍ਹਾਂ ਕਹਿੰਦੇ ਜਿਹੜੀ ਗੁਲਸਤਾ ਕੀ ਬਗੀਚੀ ਵਾਂਗ ਕੁੰਡ ਕੀ ਕਰਦਾ ਸੀ ਗੁਣਕੀ ਸੀ ਸਰੀਰ ਕੀ ਹੈ ਬੜੀ ਹੋਈ ਧਰਤੀ ਜੰਗਲ ਜਾਣੀ ਜੰਗਲ ਦੀ ਧਰਤੀ ਜਿਹੜੀ ਉਡਾੜ ਹੋਈ ਹੋਈ ਹੈ ਨਾ ਉਹਦਾ ਮੁੱਖ ਬਗੀਚੀ ਵਾਂਗੂ ਖੜਾ ਦਿੰਦਾ ਸੀ ਉਹ ਜੰਗਲ ਨੂੰ ਵੀ ਸੁਸ਼ੋਭਿਤ ਕਰ ਦਿੰਦਾ ਸੀ ਖੁਸ਼ੇ ਖੁਸ਼ ਜਮਾਲੋ ਕਮਾਲੋ ਹੁਸਨ ਹਾਂ ਖੁਸ਼ੇ ਖੁਸ਼ ਚੰਗੇ ਤੋਂ ਚੰਗਾ ਦਾ ਜਮਾਲੋ ਕੀ ਸੁਨੇਹਰਾ ਸੀ ਕਮਾਲੋ ਕੀ ਪੂਰਨ ਹੁਸਨ ਕੇ ਸੁੰਦਰ ਸੀ ਬਸ ਸੂਰਤ ਜਵਾਨ ਅਸਤ ਫਿਕਰੇ ਕੋਹਨ ਹਾਂ ਬਾਕੀ ਵਿੱਚ ਸੂਰਤ ਕੇ ਸ਼ਕਲ ਦੇ ਜਵਾਨ ਅਸਤ ਕੇ ਜਵਾਨ ਹੈ ਸੀ ਫਿਕਰੇ ਕੋਹਨ ਉਹ ਬਹੁਤ ਭਾਰੀ ਕੋਹਨ ਕੀ ਪੁਰਾਣੇ ਫਿਕਰ ਵਾਲੀ ਜਾਣੀ ਦੂਰ ਅੰਦੇਸ਼ ਸੀ ਲੰਮਾ ਸੋਚਣ ਵਾਲੀ ਸੀ ਯਕੇ ਹਸਨ ਖਾਂ ਬੂਦ ਉਹ ਜਾ ਫਗਾਨ ਇੱਕ ਯਕੇ ਕੀ ਇੱਕ ਹਸਨ ਖਾਨ ਨਾਮ ਦਾ ਉੱਥੇ ਪਛਾਣ ਹੈ ਸੀ ਵਸਦਾ ਬਾਦਾਨ ਸ਼ਹਿਮੇ ਬੂਦ ਅਕਲਸ ਜਵਾਨ ਉਹ ਵੀ ਕਹਿੰਦੇ ਬਦਾਨਸ ਕੀ ਸਿਆਣਪ ਦੇ ਦੀਪ ਉਹਨਾਂ ਸੀ ਅਕਲਸ ਕੀ ਅਕਲ ਵਾਲਾ ਜਮਾਂ ਕੀ ਜੇ ਨਾਲ ਜਵਾਨ ਵੀ ਸੀ ਨਾਲ ਅਕਲ ਵਾਲਾ ਕੁੰਦ ਦੋਸਤੀ ਬਾ ਹਮ ਹੈ ਯਗ ਦਿਗ ਯਕ ਦਿਗਰ ਹਾਂ ਕਹਿੰਦੇ ਕੁੰਦ ਕੀਏ ਕਰਦੇ ਸਨ ਦੋਸਤੀ ਬਾ ਕੀਏ ਨਾਲ ਹਮੈ ਕੀਏ ਸਲਤਨਾ ਕਰਕੇ ਯਕ ਇੱਕ ਦਿਗਰ ਕੀ ਇੱਕ ਦੂਸਰੇ ਦੇ ਨਾਲ ਦੋਵੇਂ ਉਹ ਮਿੱਤਰਤਾ ਹੀ ਕਰਦੇ ਸਨ ਇਹ ਲੈ ਲਈ ਬਾ ਮਜਨੂ ਖਿਜਲ ਗਸ਼ਤ ਸਰ ਲੈ ਲਈ ਅਥਵਾ ਜਿਹੜਾ ਬਾ ਮਸਨਾ ਜਜਨੂ ਖਿਜਲ ਕੀਏ ਸ਼ਰਮਿੰਦੇ ਹੋ ਕੇ ਗਸ਼ਤ ਸਿਰ ਕੀਏ ਨੀਵਾਂ ਸਰ ਕਰ ਲੈਂਦੇ ਸਨ ਜੋ ਬਾ ਯਕ ਦਿਗ ਹਾਮ ਚੁਨੀ ਗਸ਼ਤ ਜਾ ਬਾ ਦਾ ਨਾਲ ਯਕ ਯਕ ਇੱਕ ਦਿਗਰ ਕੀਏ ਦੂਸਰੇ ਦੇ ਧੀ ਹਮ ਧੀ ਚੁਨਾ ਕੀਏ ਇਹ ਗਸ਼ਤ ਕੀਏ ਹੋਵੇ ਮਸਤ ਕੀਏ ਲਟੂ ਇੱਕ ਦੂਸਰੇ ਨੂੰ ਦੇਖ ਕੇ ਇਸ ਤਰ੍ਹਾਂ ਕਹਿੰਦੇ ਉਹ ਮਸਤ ਲਟੂ ਹੋ ਗਏ ਸਨ ਜੋ ਪਾ ਅੱਜ ਰਕਾਬੋ ਇਹਨਾਂ ਰਾਖਤ ਦਸਤ ਪਾ ਕੀਏ ਪੈਰਾਂ ਤੋਂ ਅੱਜ ਤੋਂ ਰਕਾਬਾਂ ਸੰਜਮ ਰੂਪ ਜਿਹੜੀਆਂ ਰਕਾਬਾਂ ਹੈ ਇਹ ਉਹਨਾਂ ਦੇ ਕਹਿੰਦੇ ਪੈਰਾਂ ਤੋਂ ਰੁਕ ਹੋਏ ਜਾਣੀ ਆਪੋ ਵਿੱਚ ਜਿਹੜਾ ਸੰਜਮ ਹੈ ਪਤ ਪਰਹੇਜ ਉਹਨਾਂ ਤੋਂ ਖਤਮ ਹੋ ਚੁੱਕਿਆ ਸੀ ਸਭ ਕੁਛ ਭੁੱਲ ਭੁਲਾ ਗਏ ਤਲਬ ਕਰਦ ਉਹ ਖਾਨਾ ਏ ਖਿਲਵਤੇ ਇਸ ਤਰ੍ਹਾਂ ਤਲਬ ਕੀ ਹੈ ਸੁਧਨਾ ਬੁਲਾਣਾ ਕੀਤਾ ਹੈ ਉਹ ਉਸਨੂੰ ਖਾਨੇ ਘਰ ਦੇ ਵਿੱਚ ਖਿਲਵਤੇ ਕਰਿਆ ਹੀ ਮਿਆਮ ਦੱਸ ਜੋ ਬਦਨ ਸਹਿਬਤੇ ਹਾਂ ਮਿਆਂ ਕੀ ਵਿੱਚ ਆਮ ਦੱਸ ਕੀ ਆਇਆ ਹੈ ਜੋ ਬਦਨ ਕੀ ਸਰੀਰ ਸਹਾਬ ਸਹਿਬ ਕੇ ਕਾਮ ਦੇ ਵੇਗ ਦੇ ਵਿੱਚ ਉਹਨਾਂ ਦਾ ਸਰੀਰ ਆ ਗਿਆ ਹੈ ਹਮੇ ਜੁਫਤ ਕੁਰਦੰਦ ਦੋ ਸੇ ਚਾਰ ਮਹਾਂ ਕੀ ਜੁਫਤ ਕੀ ਜੁੜ ਕਰਕੇ ਖੁਰਦੰਦ ਕੀ ਖਾਧਾ ਮਾਣਿਆ ਦੋ ਚਾਰ ਮਹੀਨੇ ਉਹਨਾਂ ਨੇ ਆਪੋ ਵਿੱਚ ਹੀ ਮਿਲ ਕੇ ਬੜਾ ਭਾਰੀ ਆਨੰਦ ਮਾਣਿਆ ਖਬਰ ਕਰਦ ਜੋ ਦੁਸ਼ਮਣੇ ਨਿਜ਼ਾਦ ਸ਼ਾਹ ਖਬਰ ਕਰ ਦਿੱਤੀ ਜੋ ਦੁਸ਼ਮਣੇ ਇਹਨਾਂ ਦਾ ਕੋਈ ਕਹਿੰਦੇ ਦੁਸ਼ਮਣ ਸੀ ਨਿਜਦ ਕੀ ਸ਼ਾਹ ਪਾਤਸ਼ਾਹ ਦੇ ਨਿਜ ਕੀ ਪਾਤਸ਼ਾਹ ਦੇ ਕੋਲ ਇਹਨਾਂ ਦੀ ਕਿਸੇ ਨੇ ਖਬਰ ਕਰ ਦਿੱਤੀ ਇਹਨਾਂ ਦੀ ਸ਼ੇਡੀ ਦੇ ਦਿੱਤੀ ਬਾਹਬ ਅੰਦਰਾਮੰਦ ਫਗਾਨੇ ਰਹੀਮ ਉਸੇ ਵੇਲੇ ਕਹਿੰਦੇ ਜਿਹੜਾ ਉਹ ਗਾਨੇ ਕੀ ਪਛਾਣ ਸੀ ਉਹ ਬੜਾ ਰਹੀਮ ਖਾਂ ਬੜਾ ਹੈਰਾਨਗੀ ਦੇ ਦੌਰਾਨ ਕੀ ਆਇਆ ਜਦੋਂ ਉਹਨੂੰ ਪਰਸੋਂ ਮੇਰੀ ਪਛਾਣ ਉਹ ਬੜਾ ਹੈਰਾਨਗੀ ਵਿੱਚ ਆਇਆ ਪਰੇਸ਼ਾਨ ਹੋਇਆ ਹੈ ਕਸ਼ੀਦਨ ਜਕੇ ਤੇਗ ਗਰਦਾਂ ਅਜ਼ੀਮ ਹਾਂ ਇੱਧਰ ਖਿੱਚ ਕਰਕੇ ਜਗ ਤੇਗ ਕਹਿੰਦੇ ਤਲਵਾਰ ਦਰਿਆ ਕੀ ਗਜਿਆ ਹੈ ਅਜ਼ੀਮ ਤੇ ਬੜਾ ਭਾਰੀ ਉਹ ਜਿਹੜਾ ਰਹੀਮ ਖਾਂ ਪਛਾਣ ਸੀ ਤਲਵਾਰ ਲੈ ਕੇ ਗਜਿਆ ਹੈ ਜੋ ਖਬਰ ਰਸੀਦੋ ਕੇ ਆਮਦ ਸ਼ੌਹਰ ਉਧਰ ਕਹਿੰਦੇ ਜਿਹੜੀ ਖਬਰ ਰਸੀਦੋ ਕੇ ਪਹੁੰਚ ਕੀ ਆਮਦ ਕੀ ਆ ਰਿਹਾ ਸ਼ੌਹਰ ਕੀ ਏ ਮੇਰਾ ਮਾਲਕ ਹੁਮਾ ਯਾਰ ਖੁਦਰਾ ਬੇਜ਼ਦ ਤੇਗ ਸਰ ਉਸੇ ਵੇਲੇ ਤੇਗ ਜਿਹੜੀ ਹੈ ਦਰਦੇ ਵਿੱਚ ਬੜਾ ਭਾਰੀ ਉਸਨੇ ਮਾਰ ਦਿੱਤੀ ਹੈ ਹਮੈ ਗੋਸ਼ਤੋ ਦੇਗ ਅੰਦਰ ਨਿਹਾਲ ਹਾਂ ਇਸ ਤਰ੍ਹਾਂ ਕਹਿੰਦੇ ਹਮੈ ਗੋਸ਼ਤੇ ਦੇਖ ਅੰਦਰ ਨਿਹਾਲ ਇਸ ਤਰ੍ਹਾਂ ਹਮੈ ਕੀਏ ਤਮਾਮ ਗੋਸ਼ਤੇ ਕੀਏ ਮਾਸ ਦੇ ਦੇਖ ਕੇ ਦੇ ਅੰਦਰ ਨਿਹਾਲ ਉਹਦਾ ਰੱਖ ਦਿੱਤਾ ਮਾਸ ਉਹਦੇ ਗੇੜਕੇ ਵਿੱਚ ਰੱਖ ਦਿੱਤਾ ਰਿੰਦਣਾ ਮਸਾਲਾ ਬੇਅੰਦਾਸਤ ਆਤਿਸ਼ ਬਿਦਾਦ ਮਸਾਲੇ ਪਾ ਦਿੱਤੇ ਹਨ ਤੇ ਆਰਸ਼ ਵਿਵਾਦ ਅੱਜ ਬਾਲ ਦਿੱਤੀ ਹੈ ਸ਼ੋਹਰ ਰਾ ਖੁਰਾ ਨੀਂਦ ਬਾਕੀ ਬੇਮਾਨ ਆਹ ਜਿਹੜਾ ਮਾਲਕ ਸ਼ੋਹਰ ਕੀ ਮਾਲਕ ਨੂੰ ਖੁਰਾ ਨੀਂਦ ਕੀ ਖਵਾਇਆ ਹੈ ਨੀਂਦ ਬਿਮਾਰ ਬਾਕੀ ਰਿਹਾ ਜਿਹੜਾ ਮਾਸ ਹੈ ਹਮੇ ਨੌਕਰਾਂ ਜਿਆਫਤ ਕੁਨਾਦ ਹਮੇ ਕੀ ਸਾਰਿਆਂ ਨੌਕਰਾਂ ਨੂੰ ਉਹ ਕਹਿੰਦੇ ਜਿਆਫਤ ਵਜੋਂ ਪ੍ਰਾਹੁਣ ਚਾਰੀ ਵਰੋਂ ਕਹਿੰਦੇ ਖਵਾ ਦਿੱਤਾ ਹੈ ਕੀ ਪਾਰਟੀ ਕਰ ਦਿੱਤੀ ਚੋ ਖੁਸ਼ ਗਸ਼ਤ ਸ਼ੋਹਰ ਨਾ ਜਦੋਂ ਖੁਸ਼ਕੀਏ ਪ੍ਰਸੰਨ ਹੋ ਕੇ ਗਸਤ ਕੀਏ ਚਲਿਆ ਸ਼ੋਹਰ ਕੀਏ ਮਾਲਕ ਨਾ ਨਹੀਂ ਦੀਰਸ ਕੀ ਚੋ ਨਰ ਜਦੋਂ ਉਹਨੂੰ ਕੋਈ ਦੂਜਾ ਪੁਰਸ਼ ਉੱਥੇ ਨਿਗਾਹ ਨਾ ਆਇਆ ਉਸ ਵੇਲੇ ਉਹ ਕਹਿੰਦੇ ਮਾਲਕ ਖੁਸ਼ ਹੋ ਕੇ ਵਾਪਸ ਪਰਤ ਗਿਆ ਬਾ ਕੁਛ ਤਾਂ ਕਸੇ ਰਾ ਦਾਦਸ਼ ਖਬਰ ਉਹ ਮਾਲਕ ਨੇ ਬਕੁਸ਼ਤਾ ਕੀਏ ਮਾਰ ਦਿੱਤਾ ਕੋ ਜਿਸਨੇ ਆ ਕੇ ਕਹਿੰਦੇ ਇਸ ਤਰ੍ਹਾਂ ਦੀ ਖਬਰ ਦਿੱਤੀ ਸੀ ਵੀ ਤੇਰੇ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਆਇਆ ਹੋਇਆ ਗਲਤ ਪੁਰਸ਼ ਕੀ ਆਸਾ ਕਰੇ ਸਭ ਜਗੂ ਹਾਂ ਇਸ ਤਰ੍ਹਾਂ ਇਹ ਬਾਰਵੀਂ ਹਕਾਇਤ ਦੀ ਸਮਾਪਤੀ ਕਰਦੇ ਹੋਏ ਮੰਗਲ ਕਰ ਰਹੇ ਵਿਦਾ ਸਾਕੀਆ ਸਾਗਰੇ ਸਭ ਜਗੂ ਵਿਦਾ ਕੀ ਦੇ ਦੇਵੋ ਸਾਕੀਆ ਹੈ ਗੁਰੂ ਰੂਪੀ ਸਾਗਰੀ ਕੀ ਪਿਆਲਾ ਸਭ ਜਗੂ ਕੀ ਹਰੇ ਰੰਗ ਦਾ ਆਪ ਪ੍ਰੇਮ ਰੂਪ ਜਾਂ ਨਾਮ ਰੂਪ ਹਰੇ ਰੰਗ ਦਾ ਹੇ ਗੁਰੂ ਰੂਪੀ ਸਾਕੀਆ ਮੈਨੂੰ ਪਿਆਲਾ ਬਖਸ਼ ਦੇ ਰਹੋ ਇਹ ਮਾਰਾ ਬਕਾਰਸਤ ਜੰਗ ਅੰਦਰੋਂ ਮੇਰਾ ਜੰਗ ਦੇ ਅੰਦਰ ਮੇਰਾ ਮੈਨੂੰ ਮਾਰਾ ਏ ਬਕਾਰਸਤ ਪੀਣਾ ਯੋਗ ਹੈ ਨਾਮ ਛਕਣਾ ਯੋਗ ਜਪਣਾ ਯੋਗ ਹੈ ਕਮਾਉਣ ਯੋਗ ਹੈ ਲਬਾ ਲਬ ਬਕੁਨ ਦਮ ਬਦਮ ਨੋਸ਼ ਕੁਨ ਇਸ ਕਰਕੇ ਹੇ ਗੁਰੂ ਰੂਪੀ ਸਾਕੀ ਹੈ ਜਿਹੜਾ ਨਾਮ ਦਾ ਪਿਆਲਾ ਪ੍ਰੇਮ ਦਾ ਪਿਆਲਾ ਹੈ ਲਬਾ ਲਬ ਬਕੁਨ ਕਹਿੰਦੇ ਲਬਾ ਲਬ ਨੱਕੋ ਨਾ ਕਿਨਾਰਿਆਂ ਤੱਕ ਭਰਿਆ ਹੋਇਆ ਬਕੁਨ ਕੀ ਦੇਣਾ ਕਰੋ ਫਿਰ ਦਮ ਬਦਮ ਮੈਂ ਸਵਾਸ ਗਿਰਾਸ ਮੈਨੂੰ ਨੋਸ਼ ਕਹਿੰਦੇ ਮੈਂ ਪੀਣਾ ਕਰਾਂ ਇਹ ਮੈਨੂੰ ਐਸਾ ਪ੍ਰੇਮ ਦਾ ਨਾਮ ਦਾ ਪਿਆਲਾ ਦੇਵੋ ਨੱਕੋ ਨੱਕ ਭਰਿਆ ਕਿਨਾਰਿਆਂ ਤੱਕ ਉਹਨਾਂ ਨੂੰ ਮੈਂ ਦਮ ਬਦਮ ਸਾਫ ਗ੍ਰਾਸ ਪੀਂਦਾ ਰਹਾਂ ਸਵਾਸ ਗ੍ਰਾਸ ਨਾਮ ਜਪਦਾ ਰਹਾਂ ਗਵੇਂ ਹਰਦੋ ਆਲਮ ਫਰਾਮੋਸ਼ ਕੁਨ ਇਸ ਤਰ੍ਹਾਂ ਕਹਿੰਦੇ ਗਵੇਂ ਕਹੀਏ ਜਿਹੜਾ ਖੌਂਕ ਹੈ ਹਰਦੋ ਕੀਏ ਦੋਨਾਂ ਆਲਮ ਕੀਏ ਲੋਕਾਂ ਦਾ ਫਰਮਾਸ਼ ਕੀਏ ਜਿਹੜਾ ਦੂਰ ਕਰ ਦਿੰਦਾ ਹੈ ਨਾਸ ਕਰ ਦਿੰਦਾ ਹੈ ਭੁਲਾਉਣਾ ਕਰਦਾ ਹੈ ਐਸਾ ਨਾਮ ਦਾ ਜਾਂ ਪ੍ਰੇਮ ਦਾ ਪਿਆਲਾ ਹੇ ਗੁਰੂ ਰੂਪੀ ਸਾਕੀ ਮੈਨੂੰ ਦੇ ਦੇਵੋ ਜਿਹੜਾ ਦੋਹਾਂ ਲੋਕਾਂ ਦੇ ਡਰ ਭੈਣ ਨੂੰ ਭੁਲਾ ਦੇਣਾ ਕਰਦੇ ਹੈ ਇਸ ਤਰ੍ਹਾਂ ਹੁਣ ਗੁਰੂ ਦੀ ਮਹਿਮਾ ਗੁਰੂ ਦਾ ਮੰਗਲ ਕਰਦਿਆਂ ਹੋਇਆਂ ਇੱਥੇ ਬਾਰਵੀਂ ਹਕਾਇਤ ਦਾ ਗੁਰੂ ਮਹਾਰਾਜ ਨੇ ਸਮਾਪਤੀ ਕਰ ਦਿੱਤੀ ਹੈ ਆਪਾਂ ਰਲ ਮਿਲ ਕੇ ਵਿਚਾਰ ਜਿਵੇਂ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਜਾਂ ਮਹਾਂਪੁਰਸ਼ਾਂ ਨੇ ਚਾਰ ਅੱਖਰ ਦਾਸ ਨੂੰ ਇੱਥੇ ਪੜ੍ਹਾਏ ਸੀ ਉਹ ਆਪ ਸਿੱਖਾਂ ਦੇ ਨਾਲ ਆਪਾਂ ਰਲ ਮਿਲ ਕੇ ਸਾਂਝੇ ਕੀਤੇ ਹੈ ਉਹ ਆਪ ਤਾਂ ਮਹਾਂਪੁਰਸ਼ ਮਹਾਨ ਵਿਦਵਾਨ ਮਹਾਨ ਜਪਤੀ ਸੁਸ਼ੀ ਸੀ ਜਿੰਨੀ ਕੁ ਥੋੜ੍ਹੀ ਬਹੁਤੀ ਉਹਨਾਂ ਦੇ ਹਜ਼ੂਰੀ ਵਿੱਚ ਨੇੜੇ ਰਹਿੰਦਿਆਂ ਹੋਇਆਂ ਸਮਝ ਆ ਗਈ ਹੈ ਉਹ ਚਾਰ ਖਰਾਬ ਸਿੱਖਾਂ ਦੀ ਟੁੱਟੇ ਟੁੱਟੇ ਦਾਸ ਨੇ ਪੇਸ਼ ਕੀਤੇ ਨੇ ਬੇਅੰਤ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਸਤਿਗੁਰੂ ਤਾਂ ਬਖਸ਼ਿੰਦਾ ਹੈ ਸਾਰੀਆਂ ਸੰਗਤਾਂ ਸਾਰੇ ਵਿਦਵਾਨ ਵੀ ਸੇਵਾ ਕਰਨ ਯੋਗ ਹੈ ਮਾਫ ਕਰਨ ਯੋਗ ਹੈ ਸਾਰੀਆਂ ਸੰਗਤਾਂ ਨੇ ਭੁੱਲਾਂ ਗਲਤੀਆਂ ਮਾਫ ਕਰਨੀਆਂ ਅਗਲਾ ਜੋ ਪ੍ਰੋਗਰਾਮ ਹੈ ਉਹ ਸਕਤੀ ਸਾਹਿਬ ਦੀ ਸਮਾਪਤੀ ਦਵਾਸ ਸੁਣਾਉਣਗੇ ਦਾਸ ਇੰਨਾ ਕੁਛ ਕਹਿ ਕੇ ਇੱਥੇ ਦੇ ਸੇਵਾ ਦਾ ਅਜਾਜ ਹੋ ਰਿਹਾ ਆਖਰੀਆਂ ਪੰਕਤੀਆਂ ਪੜ੍ਹ ਕੇ ਆਪਾਂ ਫਤਿਹ ਬੁਲਾਈਏ ਮੇਰੇ ਸਾਕੀਆ ਸਾਗਰੇ ਸਭ ਜਗੂ ਤੇ ਮਾਰਾ ਬਕਾਰਾਸਤ ਜੰਗ ਅੰਦਰੋਂ ਲਬਾ ਲਬ ਕੁਨ ਦਮ ਬਦਮ ਨੋਸ਼ ਕੁਨ ਗਵੇਂ ਹਰਦਵਾਲਮ ਪਰਾਮੋਸ਼ ਕੁਨ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ